ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੇ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜਿਥੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਸਾਰ ਇਕ ਅੰਕਾਰਾ ਸਤਿਗੁਰੂ ਤੇਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ਼੍ਰੀ ਗੁਰ ਪਗ ਹੈ ਸ਼ਾਂਤ ਸਰ ਮਨ ਮ੍ਰਿਗ ਤਿਸਹਿ ਮਿਲਾਏ ਕਹੂੰ ਕਥਾ ਭਰ ਪਾਵਨੀ ਜਥਾ ਮੋਰ ਮਤ ਆਏ ਸ੍ਰੀ ਗੁਰ ਪਗ ਹੈ ਸ਼ਾਂਤ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਪਾਵਨ ਪਵਿੱਤਰ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੁੰਦਰ ਹਜ਼ੂਰੀ ਵਿਖੇ ਸੁੰਦਰ ਦੀਵਾਨ ਸਜ ਰਹੇ ਹੈ। ਆਪਾਂ ਸੰਗਤ ਰੂਪ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸ਼ੋਭਤ ਹੋ ਰਹੇ ਹਾਂ। ਰਾਗ ਸਿੰਘਾਂ ਦੀ ਰਸਨਾ ਰਾਹੀਂ ਬਹੁਤ ਹੀ ਸੁੰਦਰ ਸੰਗ ਨਾਲ ਸੰਗੀਤ ਦੇ ਨਿਯਮਾਂ ਵਿੱਚ ਮਨੋਹਰ ਕੀਰਤਨ ਹੋ ਰਿਹਾ ਸੀ। ਸਰਵਣ ਕਰਕੇ ਹਾਸਲ ਕਰ ਰਹੇ ਸੀ। ਕੀਰਤਨ ਤੋਂ ਬਾਅਦ ਆਪਾਂ ਗੁਰੂ ਕੇ ਇਤਿਹਾਸ ਦੇ ਸੁਣਨ ਦਾ ਲਾਹਾ ਹਾਸਲ ਕਰਦੇ ਹਾਂ, ਜੋ ਕਾਫੀ ਸਮੇਂ ਤੋਂ ਮੁੜ ਤੋਂ ਹੀ ਪ੍ਰਾਰੰਭ ਹੋਇਆ ਹੋਇਆ ਹੈ। ਇਹ ਉਹ ਇਤਿਹਾਸ ਨੂੰ ਲੜੀਵਾਰ ਰੂਪ ਵਿੱਚ ਹੀ ਸੁਣਦੇ ਚਲੇ ਜਾ ਰਹੇ ਹਾਂ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਸਵੇਰ ਪਰਬਤ ਵੱਲ ਗੁਰੂ ਨੂੰ ਗਏ, ਰਸਤੇ ਵਿੱਚ ਜਾਂਦਿਆਂ ਜਾਂਦਿਆਂ ਗੋਰਖਨਾਥ ਵੀ ਆਇਆ, ਮਛਿੰਦਰ ਨਾਥ ਜੀ ਆ ਚੱਲ ਕੇ ਆਇਆ, ਗੁਰੂ ਮਹਾਰਾਜ ਦੇ ਪਾਸੋਂ ਯਥਾਰਥ ਉੱਤਰ ਲੈ ਕੇ ਫਿਰ ਵਾਪਸ ਪਰਤੇ। ਗੋਰਖਨਾਥ ਨੇ ਸਵਾ ਲਗਾਈ ਗੁਰੂ ਨਾਨਕ ਸਾਹਿਬ ਜੀ ਦੇ ਸਵੇਰ ਪਰਬਤ ਵੱਲ ਨੂੰ ਆਉਣ ਦੀ ਗੱਲ ਕੀਤੀ। ਉਹਨਾਂ ਨੇ ਸਾਡੇ ਵਾਂਗੂੰ ਨਿਓਲੀ ਧੋਤੀ ਬਸਤੀ ਆਦਿਕ ਦੀ ਕਿਰਿਆ ਕਰਕੇ ਸਰੀਰ ਦੀ ਸਫਾਈ ਨਹੀਂ ਕੀਤੀ ਹੈ ਅਤੇ ਨਾ ਹੀ ਹਠ ਯੋਗ ਕੀਤਾ ਹੈ। ਰੇਸ਼ਕ ਪੂਰਵ ਕੁੰਭ ਕੀਤਾ, ਦਸਵੇਂ ਦੁਆਰ ਵਿੱਚ ਪ੍ਰਾਣ ਚੜਾਏ ਠਹਿਰਾਏ ਤਾਰੇ ਨਹੀਂ ਹੈ। ਇਸ ਤਰ੍ਹਾਂ ਮਲੀਨ ਦੇ ਹੀ ਰਾਹੀਂ ਹੀ ਇੱਧਰ ਨੂੰ ਆ ਰਿਹਾ। ਜੇ ਤੁਹਾਡੇ ਵਿੱਚੋਂ ਕੋਈ ਹੈ ਪ੍ਰਵੀਨ ਤੇ ਜਾਓ, ਫਿਰ ਵਾਰੀ ਵਾਰੀ ਸਿੱਧ ਆਏ। ਉਹਨਾਂ ਨੇ ਗੁਰੂ ਮਹਾਰਾਜ ਅੱਗੇ ਸਰੀਰ ਦੇ ਵਿੱਚ ਜਿਹੜੇ ਕੋਈ ਆ ਗਿਆਨ ਇੰਦਰੀ ਕੰਮ ਕਰ ਰਹੇ ਹੈ, ਜਾਂ ਪੰਜ ਤੱਤ ਹੈ, ਇਹਨਾਂ ਤੋਂ ਅੱਗੇ ਜਿਹੜੀਆਂ ਪੰਜ ਪੰਜ ਪ੍ਰਕਿਰਤੀਆਂ, 25 ਪ੍ਰਕਿਰਤੀਆਂ ਪੰਜਾਂ ਤੱਤਾਂ ਤੋਂ ਹੋਣ ਵਿੱਚ ਆਈਆਂ ਹੈ, ਉਹਨਾਂ ਸੰਬੰਧੀ ਪ੍ਰਸ਼ਨ ਜੇ ਕੀਤੇ। ਨਾਲ ਸਰੀਰ ਦੇ ਵਿੱਚ ਕਿੰਨੇ ਕੁ ਚੱਕਰ ਹਨ ਅਤੇ ਉਹਨਾਂ ਚੱਕਰਾਂ ਨੂੰ ਤੁਸੀਂ ਬਿਨਿਆ ਹੈ ਜਾਂ ਉਹਨਾਂ ਦਾ ਭੇਦ ਤੁਸੀਂ ਜਾਣਦੇ ਹੋ। ਉਹ ਗੁਰੂ ਮਹਾਰਾਜ ਨੇ ਬਾਰੀ ਬਾਰੀ ਦੱਸ ਦਿੱਤਾ ਵੀ ਸਰੀਰ ਦੇ ਵਿੱਚ ਪੰਜ ਤੱਤ ਹਨ, ਪੰਜਾਂ ਤੱਤਾਂ ਦੀਆਂ ਪੰਜ ਪੰਜ ਪ੍ਰਕਿਰਤੀਆਂ ਹਨ ਜਾਂ 25 ਪ੍ਰਕਿਰਤੀਆਂ ਹੋ ਗਈਆਂ। ਇਸੇ ਤਰ੍ਹਾਂ ਇਹਨਾਂ ਤੱਤਾਂ ਵਿੱਚੋਂ ਹੀ ਇਹ ਜਿਹੜੇ ਗਿਆਨ ਇੰਦਰੀ ਆਏ ਆ ਪੰਜ, ਇਹ ਸਰੀਰ ਦੇ ਵਿੱਚ 6 ਚੱਕਰ ਹਨ। ਪਹਿਲਾਂ ਮੂਲਾਧਾਰ ਚੱਕਰ ਹੈ, ਉਹ ਗੁਦਾ ਵਿੱਚ ਹੈ ਅਤੇ ਉੱਥੇ ਗਣੇਸ਼ ਆ ਬਾਦਸ਼ਾਹ ਸਿੱਧੋ ਨਰਸੋ। ਅਤੇ ਇਸ ਤਰ੍ਹਾਂ ਜਿਹੜਾ ਉਹ ਚੱਕਰ ਜਿਹੜਾ ਕਬਲ ਵਰਗਾ ਹੈ, ਉਹਦਾ ਰੰਗ ਲਾਲ ਅਤੇ ਚਿੱਟਾ ਰੰਗ ਲਾਲ ਹੈ, 4 ਕੋ ਦੇ ਪੱਤਰੇ ਹਨ ਕਬਲ ਦੇ। ਦੂਜਾ ਸਵੈ ਸਥਾਨ ਚੱਕਰ ਹੈ, ਉੱਥੇ ਬ੍ਰਹਮਾ ਦਾ ਨਿਵਾਸ ਅਤੇ ਉਹ ਧੁਨੀ ਦੇ ਹੇਠਾਂ ਜਿਹੜਾ ਕੰਮ ਕੁੰਡਾ ਹੈ ਵਾਪਸ ਦਿੰਦਰ ਹੈ, ਉਸਦੇ ਵਿੱਚ ਉਹਦਾ ਨਿਵਾਸ ਹੈ। ਪੀੜਾ ਰੰਗ ਹੈ, 6 ਉਹਦੇ ਪੱਤਰੇ ਹਨ। ਤੀਜਾ ਵੀ ਮੂਲ ਮਣੀਪੂਰਕ ਚੱਕਰ ਹੈ, ਉਹ ਨਾਭੀ ਵਿੱਚ ਹੈ, ਧੁਨੀ ਵਿੱਚ ਹੈ, ਉੱਥੇ ਵਿਸ਼ਨੂੰ ਦਾ ਨਿਵਾਸ ਹੈ, ਉਹਦਾ ਰੰਗ ਨੀਲਾ ਹੈ, 10 ਉਹਦੇ ਪੁੱਤਰੇ ਹਨ। ਅੱਗੇ ਚੌਥਾ ਅਨਾਹਤ ਚੱਕਰ ਹੈ, ਉਹ ਹਿਰਦੇ ਵਿੱਚ, ਉਸ ਹਿਰਦੇ ਵਿੱਚ ਅਨਾਹਤ ਚੱਕਰ ਦੇ ਵਿੱਚ ਸ਼ਿਵ ਜੀ ਦਾ ਵਾਸਾ ਹੈ, ਉਸਦਾ ਕਹਿੰਦੇ ਰੰਗ ਚਿੱਟਾ ਹੈ, 12 ਕੁ ਉਹਦੇ ਪੱਤਰੇ ਹਨ। ਉਸ ਤੋਂ ਅੱਗੇ ਪੰਜਵਾਂ ਵੀ ਵਿਸ਼ੁੱਧ ਚੱਕਰ ਹੈ, ਉਹ ਗਲ ਵਿੱਚ ਹੈ, ਉੱਥੇ ਜੀਵ ਦਾ ਵਾਸਾ ਹੈ। ਇਸ ਤਰ੍ਹਾਂ ਜਿਹੜਾ ਕਵਲ ਹੈ ਉਹਦਾ ਰੰਗ ਚਿੱਟਾ ਅਤੇ ਲਾਲ ਹੈ, 16 ਉਹਦੇ ਪੱਤਰੇ ਹਨ। ਅੱਗੇ ਵੀ ਜਿਹੜਾ 6ਵਾਂ ਆਗਿਆ ਚੱਕਰ ਹੈ, ਉਹ ਹੈ ਤ੍ਰਿਪਟੀ ਵਿੱਚ, ਉੱਥੇ ਗੁਰੂ ਦਾ ਵਾਸ ਹੈ, ਆਤਮਾ ਦਾ ਨਿਵਾਸ ਹੈ। ਇਸ ਤਰ੍ਹਾਂ ਉਹਦਾ ਰੰਗ ਗਾੜਾ ਜਾਣੀ ਗੂੜਾ ਲਾਲ ਹੈ ਅਤੇ 2 ਉਹਦੇ ਪੱਤਰੇ ਹਨ। ਇਸ ਤਰ੍ਹਾਂ ਹੀ ਕਿ 6 ਚੱਕਰ ਹਨ, ਇਹਨਾਂ ਨੂੰ ਅਸੀਂ ਬਿੰਨਿਆ ਹੈ। ਫਿਰ 10ਵੇਂ ਦੁਆਰ ਦੇ ਵਿੱਚ ਜਿਹੜੀ ਉਹ ਯੋਗਾਨੰਦ ਰੂਪੀ ਉਹ ਅੰਮ੍ਰਿਤ ਹੈ, ਉਹਨੂੰ ਪੀ ਕੇ ਅਤੇ ਤ੍ਰਿਪਤ ਹੋ ਕੇ ਰੱਜ ਗਏ ਹਾਂ। ਇਸ ਤਰ੍ਹਾਂ ਦਾ ਪੰਜਾਂ ਤੱਤਾਂ ਦਾ ਅੱਗੇ ਜਿਹੜੇ ਉਹ ਪੰਜਾਂ ਤੱਤਾਂ ਦੇ ਗੁਣ ਹਨ, ਸ਼ਬਦ ਸਪਰਸ਼ ਰੂਪ ਰਸ ਗੰਧ, ਫਿਰ ਉਹ ਕਿੱਥੋਂ ਕਿੱਥੋਂ ਆਈਆਂ 25 ਪ੍ਰਕਿਰਤੀਆਂ ਅਤੇ ਗਿਆਨ ਅੰਦਰੇ, ਉਹ ਸਾਰਾ ਖੋਲ ਖੋਲ ਕੇ ਜਿਵੇਂ ਗੁਰੂ ਮਹਾਰਾਜ ਨੇ ਦੱਸਿਆ ਸੀ, ਉਹ ਕੱਲ੍ਹ ਆਪਾਂ ਇਤਿਹਾਸ ਵਿੱਚ ਸਾਰਾ ਵਿਸਾਰ ਨਾਲ ਪੜ੍ਹ ਹੀ ਲਏ। ਅੱਗੇ ਇਹ ਇਤਿਹਾਸ ਫਿਰ ਆ ਰਿਹਾ ਹੈ। ਹੋਰ ਜਿਹੜੇ ਸਿੱਧ ਹੈ ਗੁਰੂ ਮਹਾਰਾਜ ਦੇ ਕੋਲ ਵਾਰੀ ਵਾਰੀ ਆਏ, ਜਿਨ੍ਹਾਂ ਦੇ ਵਿੱਚੋਂ ਪੰਗਰਨਾਸ ਵੀ ਆਇਆ, ਕਨੀਫਾ ਵੀ ਆਇਆ, ਹਨੀਫਾ ਆਇਆ, ਪੂਤਵੇ ਆਇਆ, ਚਰਪਟ ਆਇਆ, ਚੰਗਰਨਾਸ ਆਇਆ ਅਤੇ ਸੰਗਰ ਆਇਆ ਅਤੇ ਸੰਭਾਲਕਾ ਆਇਆ। ਜਿਵੇਂ ਜਿਵੇਂ ਮਹਾਰਾਜ ਕੋਲ ਵਾਰੀ ਵਾਰੀ ਸਿੱਧ ਆਉਂਦੇ ਗਏ, ਅਤੇ ਗੁਰੂ ਮਹਾਰਾਜ ਅੱਗੇ ਪ੍ਰਸ਼ਨ ਕਰਦੇ ਗਏ। ਗੁਰੂ ਮਹਾਰਾਜ ਨੇ ਜਿਸ ਤਰ੍ਹਾਂ ਇਹਨਾਂ ਨੂੰ ਤਸੱਲੀ ਬਖਸ਼ ਉੱਤਰ ਦਿੱਤਾ, ਉਹ ਸਾਰਾ ਪ੍ਰਸੰਗ ਅੱਜ ਆ ਰਿਹਾ ਹੈ। ਕਵੀ ਸੰਤੋਖ ਸਿੰਘ ਮਹਾਰਾਜ ਨੇ ਗੁਰੂ ਮਹਾਰਾਜ ਦੇ ਚਰਨਾਂ ਦਾ ਮਹਿਮਾ ਦਾ ਮੰਗਲ ਕਰਕੇ ਉਸ ਤੋਂ ਬਾਅਦ ਇਹ ਪ੍ਰਸੰਗ ਸਾਰਾ ਬੜੇ ਵਿਸਾਰ ਨਾਲ ਕਿਹਾ ਹੈ। ਉਹ ਜਿਵੇਂ ਮਹਿਮਾ ਦੇ ਮੰਗਲ ਤੋਂ ਬਾਅਦ ਪ੍ਰਸੰਗ ਆ ਰਿਹਾ ਹੈ, ਸਾਰੇ ਆਪਾਂ ਆਪਣੇ ਮਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਚਰਨਾਂ ਨਾਲ ਜੋੜ ਕੇ ਧਿਆਨ ਲਾ ਕੇ ਸ਼ਰਧਾ ਨਾਲ ਭਾਵਨਾ ਨਾਲ ਸੁਣੀਏ ਜੀ। ਸ੍ਰੀ ਗੁਰ ਪਗ ਹੈ ਸ਼ਾਂਤ ਸਰ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਕਥਾ ਸੁਣਨ ਵਾਲੇ ਸਰੋਤਿਓ, ਸੋਭਾ ਵਾਲੇ ਜੋ ਗੁਰੂ ਨਾਨਕ ਸਾਹਿਬ, ਉਹਨਾਂ ਦੇ ਜਿਹੜੇ ਚਰਨ ਹਨ ਉਹ ਸ਼ਾਂਤੀ ਦਾ ਸਰੋਵਰ ਹਨ। ਮਨ ਮ੍ਰਿਗ ਤੇ ਸਹਿ ਮਿਲਾਏ। ਆਪਣਾ ਜਿਹੜਾ ਮਨ ਹੈ ਨਾ, ਹਰਨ ਵਰਗਾ ਹੈ, ਜਿਵੇਂ ਹਰਨ ਦੌੜੇ ਹੀ ਫਿਰਦਾ ਹੁੰਦਾ ਹੈ, ਇਸ ਤਰ੍ਹਾਂ ਜਿਹੜਾ ਮੇਰਾ ਮਨ ਹੈ ਨਾ, ਹਰਨ ਵਰਗਾ ਦੌੜਨ ਵਾਲਾ, ਇੱਧਰ ਉੱਧਰ ਵਿਕਾਰਾਂ ਰੂਪੀ ਮਾਰੂ ਥਲ ਵਿੱਚ ਭੱਜਣ ਵਾਲਾ ਹੈ, ਇਹਨੂੰ ਕਹਿੰਦੇ ਉਸ ਸਰੋਵਰ ਵਿੱਚ ਪਾ ਮਨ। ਮਹਾਰਾਜ ਦੇ ਮਨ ਨੂੰ, ਮਹਾਰਾਜ ਦੇ ਚਰਨਾਂ ਵਿੱਚ ਮਨ ਨੂੰ ਮਿਲਾ ਕੇ ਜੋੜ ਕੇ ਕਹੂੰ ਕਥਾ ਬਾਰ ਪਾਵਨੀ। ਜੋ ਗੁਰੂ ਮਹਾਰਾਜ ਦੀ ਕਥਾ ਬਹੁਤ ਪਵਿੱਤਰ ਹੈ ਤੇ ਬਹੁਤ ਹੀ ਸ੍ਰੇਸ਼ਟ ਹੈ, ਉਹ ਮੈਂ ਕਹਿੰਦਾ ਹਾਂ। ਜਥਾ ਮੋਰ ਮਤ ਆਏ, ਇਸ ਤਰ੍ਹਾਂ ਮੇਰੀ ਬੁੱਧੀ ਵਿੱਚ ਆਏਗੀ, ਮੇਰੀ ਜਿਸ ਤਰ੍ਹਾਂ ਅਕਲ ਵਿੱਚ ਆਏਗੀ, ਉਸ ਤਰ੍ਹਾਂ ਦੀ ਮਹਾਰਾਜ ਦੀ ਪਵਿੱਤਰ ਤੇ ਜਿਹੜੀ ਇਹ ਸ਼ੁੱਧ ਪ੍ਰਸ਼ੇਸ਼ਟ ਕਥਾ ਹੈ, ਉਹ ਮੈਂ ਕਹਿੰਦਾ ਹਾਂ। ਸਵਈਆ ਅੱਠਵੇਂ ਵਾਸੁਰ ਧਿਆਨ ਛੁਟਾ ਜਬ। ਜਦੋਂ ਗੁਰੂ ਮਹਾਰਾਜ ਜੀ ਨੇ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਇਹ ਸਾਰੀ ਕਥਾ ਉਹ ਗੁਰੂ ਨਾਨਕ ਸਾਹਿਬ ਜੀ ਦੀ ਸੁਣੀ ਸੀ, ਅਤੇ ਸੁਣਨ ਸਾਰ ਹੀ ਗੁਰੂ ਅੰਗਦ ਸਾਹਿਬ ਜੀ ਦਾ ਧਿਆਨ ਜੁੜ ਗਿਆ ਸੀ, ਸਮਾਧੀ ਲੱਗੀ ਸੀ, ਅਤੇ ਸੱਤ ਦਿਨ ਸਮਾਧੀ ਵਿੱਚ ਹੀ ਬੈਠੇ ਰਹੇ ਸਨ। ਕੀਰਤਾਂ ਵਿੱਚੋਂ ਕੁਸਰ ਮੁਸਰ ਜਾ ਕਰਨ ਲੱਗ ਪਏ, ਵੀ ਸ਼ਹਿਰ ਗੁਰੂ ਅੰਗਦ ਸਾਹਿਬ ਜੀ ਤਾਂ ਹੁਣ ਸੱਚਖੰਡ ਗੌਣ ਕਰ ਗਏ, ਵੀ ਅਡੋਲੀ ਬੈਠੇ ਨੇ, ਸਰੀਰ ਦੇ ਵਿੱਚ ਸਵਾਸ ਵੀ ਨਹੀਂ ਆ ਰਹੇ ਦਿਸ ਰਹੇ, ਕਿਉਂਕਿ ਜਦੋਂ ਦਸਵੇਂ ਦੁਆਰ ਵਿੱਚ ਸੀ ਸਵਾਸ ਚਲੇ ਜਾਣ ਫਿਰ ਨਹੀਂ ਪਤਾ ਚੱਲਦਾ ਹੈ ਵੀ ਇਹ ਮਨੁੱਖ ਜਿਉਂਦਾ ਕਿ ਮਰਿਆ ਹੈ, ਕਿਉਂਕਿ ਹੇਠਲੀ ਨਵਜ ਨੂੰ ਤਾਂ ਜਦੋਂ ਹੇਠਾਂ ਸੋਏ ਸਰੀਰ ਦੇ ਸਵਾਸ ਆਉਣਗੇ ਫਿਰ ਹੀ ਚੱਲਦੀ ਹੈ। ਜਦੋਂ ਇਹ ਤਾਲਵੇ ਵਿੱਚ ਦਿਮਾਗ ਵਿੱਚ ਚਲੇ ਜਾਂਦੇ ਸਵਾਸ, ਫਿਰ ਉਸ ਮਨੁੱਖ ਨੂੰ ਤਾਂ ਸਾਰੀ ਸੋਝੀ ਸਮਝ ਹੁੰਦੀ ਹੈ, ਉਹਨੂੰ ਤਾਂ ਸਾਰਾ ਸੁਣਦਾ ਸੁਣਦਾ ਹੁੰਦਾ ਸਾਰਾ ਵੀ ਕੀ ਕੁਝ ਕਹਿ ਰਿਹਾ ਜੇ ਕੋਈ ਬੋਲੇ ਚੱਲੇ, ਅਤੇ ਉਹਨੂੰ ਆਪ ਨਹੀਂ ਬੋਲ ਚੱਲ ਸਕਦਾ ਹੁੰਦਾ ਹੈ ਜਿੰਨਾ ਚਿਰ ਸਵਾਸ ਹੇਠਾਂ ਨਹੀਂ ਆਉਂਦੇ। ਇਸ ਤਰ੍ਹਾਂ ਉਹਨੂੰ ਸੋਝੀ ਰਹਿੰਦੀ ਹੈ ਸਮਾਧੀ ਵਿੱਚ ਬੈਠਿਆਂ, ਦੂਜਿਆਂ ਨੂੰ ਇਹ ਭੁਲੇਖਾ ਪੈਂਦਾ ਵੀ ਸ਼ਹਿਰ 'ਤੇ ਹੁਣ ਸਮਾਂ ਗਿਆ ਹੈ, ਉਹੀ ਸੁਣਨ ਵਾਲਿਆਂ ਨੂੰ ਭੁਲੇਖਾ ਪਿਆ ਵੀ ਸ਼ਹਿਰ 'ਚ ਮਹਾਰਾਜ ਸਮਾ ਕੇ ਸੱਚਖੰਡ ਗੌਣ ਕਰਕੇ ਉਹ ਜਿਵੇਂ ਅੱਠਵੇਂ ਦਿਨ ਮਹਾਰਾਜ ਦੀ ਸਮਾਧੀ ਛੁੱਟੀ ਖੁੱਲ੍ਹੀ ਸੀ, ਅਤੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਫਿਰ ਸਰੋਤਿਆਂ ਨੂੰ ਬੁਲਾ ਲਿਆ ਸੀ, ਆਓ ਵੀ ਅਗਲੀ ਕਥਾ ਆਪਾਂ ਭਾਈ ਬਾਲਾ ਜੀ ਤੋਂ ਸੁਣੀਏ। ਜਿਵੇਂ ਭਾਈ ਬਾਲਾ ਜੀ ਨੇ ਆ ਕੇ ਅਗਲੀ ਕਥਾ ਸੁਣਾਈ, ਉਹ ਕਹਿ ਰਹੇ ਹਨ ਅੱਠਵੇਂ ਬਾਸਰ ਧਿਆਨ ਛੁਟਾ ਜਾ। ਵੀ ਜਦੋਂ ਅੱਠਵਾਂ ਦਿਨ ਹੋਇਆ ਅਤੇ ਗੁਰੂ ਮਹਾਰਾਜ ਦਾ ਜਿਹੜਾ ਦਸਵੇਂ ਦੁਆਰ ਦੇ ਵਿੱਚ ਜਾਂ ਗੁਰੂ ਚਰਨਾਂ ਵਿੱਚ ਧਿਆਨ ਲੱਗਾ ਸੀ, ਜਦੋਂ ਉਹ ਛੁੱਟ ਗਿਆ ਖੁੱਲ ਗਿਆ ਹੈ, ਦੇਹ ਬਿਖੈ ਤਬ ਹੀ ਸੁਧ ਆਈ। ਉਦੋਂ ਹੀ ਕਹਿੰਦੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਸਰੀਰ ਦੇ ਵਿੱਚ ਸਾਰੀ ਹੋਸ਼ ਆ ਗਈ, ਇਸ ਐਨ ਸਤਰਕ ਹੋ ਗਏ ਹਨ, ਲੋਚਨ ਸੁੰਦਰ ਇਉਂ ਬਿਕਸੇ। ਸਮਾਧੀ ਤੋਂ ਆਸਾਨ ਹੋਣ ਸਾਰ ਸੋਹਣੇ ਜਿਹੜੇ ਨੇਤਰ ਹੈ ਗੁਰੂ ਅੰਗਦ ਸਾਹਿਬ ਜੀ ਦੀਆਂ ਖਿੜਕੀਆਂ ਖੁੱਲ ਗਏ ਹਨ। ਅਰਬਿੰਦ ਪ੍ਰਫੁੱਲਤ ਯੋਂ ਸ਼ਬ ਸ਼ਾਈ। ਸੂਰਜ ਚੜ੍ਹੇ ਤੋਂ ਕਹਿੰਦੇ ਕਵਲ ਫੁੱਲ ਖਿੜ ਜਾਂਦਾ, ਬੜੀ ਉਹ ਛਵੀ ਪਾਉਂਦਾ, ਖਿੜਿਆ ਹੋਇਆ ਫੁੱਲ ਸਜਦਾ ਹੁੰਦਾ ਹੈ। ਉਹ ਮਹਾਰਾਜ ਦੇ ਸੋਹਣੇ ਜਿਹੜੇ ਉਹ ਨੇਤਰ ਖਿੜੇ ਖੁੱਲੇ ਹੋਏ ਸਜ ਰਹੇ ਹਨ। ਮੱਜਨ ਕੋ ਕਰ ਭੋਜਨ ਪਾਏ। ਅੱਠਵੇਂ ਦਿਨ ਆਪ ਜੀ ਨੇ ਸਮਾਧੀ ਤੋਂ ਉਥਾਨ ਹੋ ਕੇ ਇਸ਼ਨਾਨ ਕਰ ਲਿਆ ਹੈ। ਉਦੋਂ ਬਾਅਦ ਆਪ ਜੀ ਨੇ ਭੋਜਨ ਛਕ ਲਿਆ, ਲੰਗਰ ਵਿੱਚ ਪਹੁੰਚ ਕੇ ਅਸੀਨੇ ਹੈ ਆਸਨ ਪੈ ਸੁਖਦਾਈ। ਇਹ ਸੁਖ ਦੇਣ ਵਾਲੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਉਹ ਆਪਣੇ ਗੁਰਤਾਗਰ ਜੀ ਦੇ ਆਸਣ ਉੱਪਰ ਆ ਬੈਠੇ ਹਨ। ਦੇਹ ਸਜੈ ਤਨ ਸ਼ਾਂਤ ਧਰਾ। ਕਵੀ ਜੀ ਤਥਾ ਭਾਈ ਬਾਲਾ ਜੀ ਕਹਿੰਦੇ, ਹੇ ਸਰੋਤਾ ਜਨੋ, ਗੁਰੂ ਅੰਗਦ ਸਾਹਿਬ ਦਾ ਜਿਹੜਾ ਸਰੀਰ ਇਉਂ ਸਜਦਾ ਹੈ ਜਿਵੇਂ ਸ਼ਾਂਤੀ ਨੇ ਹੀ ਸਰੀਰ ਧਾਰਨ ਕੀਤਾ ਹੋਵੇ ਗੁਰੂ ਅੰਗਦ ਸਾਹਿਬ ਜੀ ਦਾ। ਕਿ ਖਿਮਾ ਇਹ ਆਪਣੋ ਵੇਖ ਬਣਾਈ। ਜਿਹੜੀ ਖਿਮਾ ਹੈ ਸਾਰਨ ਸ਼ਕਤੀ, ਉਸੇ ਨੇ ਆਪਣਾ ਇਹ ਭੇਖ ਜਿਹਾ ਬਣਾਇਆ ਸਰੀਰ ਦਾ, ਇਹ ਗੁਰੂ ਅੰਗਦ ਸਾਹਿਬ ਦਾ ਸਰੀਰ ਬਣਾਇਆ ਹੋਵੇ, ਭੇਸ ਧਾਰਿਆ ਹੋਵੇ। ਦੋਹਰਾ ਸਰੋਤਾ ਬਖਤਾ ਜੇ ਹੋਤੇ। ਜਿੰਨੇ ਭਾਈ ਬਾਲਾ ਜੀ ਹੁਣ ਕਥਾ ਕਰਨ ਵਾਲੇ ਸਨ ਉਹ ਬਖਤਾ ਸਨ ਅਤੇ ਸੁਣਨ ਵਾਲੇ ਸਨ ਬਾਬਾ ਬੁੱਢਾ ਸਾਹਿਬ, ਭਾਈ ਜੀਵਾ ਆਦਿਕ, ਲਾਲਾ ਪੰਨੂ ਆਦਿਕ, ਜਿੰਨੇ ਕਥਾ ਸੁਣਨ ਵਾਲੇ ਸਰੋਤੇ ਸਨ। ਲੀਨੇ ਸਰਬ ਹਕਾਰ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਜਿੱਥੇ ਜਿੱਥੇ ਕੋਈ ਹੈ ਸੀ ਸਿੱਖਾਂ ਨੂੰ ਭੇਜ ਕੇ ਸਭ ਨੂੰ ਸਦ ਲਿਆ ਹੈ। ਬੋਲੇ ਸ੍ਰੀ ਗੁਰ ਸ੍ਰੀ ਅੰਗਦ ਗੁਰੂ। ਜਦੋਂ ਸਾਰੇ ਸਰੋਤੇ ਆ ਗਏ ਉਸ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਬੋਲੇ ਮੁੱਖ ਤੋਂ, ਕਥਾ ਸੁਣਨ ਧਾਰ ਪਿਆਰ। ਅਗਲੀ ਗੁਰੂ ਨਾਨਕ ਦੀ ਕਥਾ ਸੁਣਨ ਵਾਸਤੇ ਬੜਾ ਪਿਆਰ ਧਾਰ ਕੇ। ਕਬਿਤ ਐਸੇ ਗੁਰੂ ਭਾਖੀ ਬਾਲਾ ਕਹੋ ਅਬ ਸਾਖੀ ਇਹ। ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਆਖਿਆ ਕਿ ਹੇ ਭਾਈ ਬਾਲਾ ਜੀ, ਹੁਣ ਇਹ ਜਿਹੜੀ ਸਾਖੀ ਹੈ ਤੁਸੀਂ ਕਹੋ ਸਾਨੂੰ। ਹੋਈ ਹੈ ਹਦੂਰ ਤੇਰੇ ਸਾਬੇ ਸੋ ਕਹੀ ਜੀ। ਕਿਉਂਕਿ ਸਾਰੀ ਸਾਖੀ ਤੇਰੇ ਹਦੂਰ ਹੋਈ ਸਾਹਮਣੇ ਹੋਈ ਹੈ, ਇਸ ਕਰਕੇ ਉਹ ਸਾਰੀ ਅਗਲੀ ਸਾਖੀ ਵੀ ਖੋਲ ਕੇ ਕਹਿ ਦਈਏ। ਸੁਦਾ ਇਤਿਹਾਸ ਗੁਰ ਆਵਾ ਤੁਜ ਪਾਸ ਸਾਹਿਬ। ਗੁਰੂ ਅੰਗਦ ਸਾਹਿਬ ਜੀ ਕਹਿਣਾ, ਭਾਈ ਬਾਲਾ ਜੀ, ਜਿਹੜਾ ਇਹ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਹੈ, ਭਾਵ ਗੁਰੂ ਨਾਨਕ ਦੀ ਕਥਾ, ਇਹ ਅੰਮ੍ਰਿਤ ਹੈ, ਇਹ ਤੇਰੇ ਕੋਲ ਆ ਗਿਆ ਹੈ, ਅੰਮ੍ਰਿਤ ਰੂਪ, ਕਥਾ ਰੂਪ, ਇਤਿਹਾਸ ਰੂਪ। ਔਰ ਕੋ ਸੁਣਾਏ ਨਾ ਅਗਾਏ ਨਿਤ ਪੀਜੀਏ। ਔਰ ਕੋ ਸੁਣਾਏ, ਕਹਿੰਦੇ ਹੋਰਨਾਂ ਨੂੰ ਵੀ ਸੁਣਾਈਏ, ਤੇ ਰਜਾਈਏ, ਤਿਰਪਤ ਕਰੀਏ, ਜਾਂ ਹੋਰਨਾਂ ਨੂੰ ਵੀ ਸੁਣਾਈਏ, ਆ ਪੀਣਾ ਹਮੇਸ਼ਾ ਰਜ ਕੇ ਪੀਂਦੇ ਰਹੀਏ ਇਕੱਲੇ ਹੀ। ਬਾਲਾ ਕਹੇ ਐਸੇ ਹੋਈ ਮੋਹੇ ਢਿੱਗ ਬੈਸੇ ਸਾਹਿਬ। ਭਾਈ ਬਾਲਾ ਜੀ ਕਹਿਣ ਲੱਗੇ, ਹੇ ਗੁਰੂ ਅੰਗਦ ਸਾਹਿਬ ਜੀ, ਮੇਰੇ ਸਾਹਮਣੇ ਇਸ ਤਰ੍ਹਾਂ ਹੋਈ, ਮੇਰੇ ਕੋਲ ਹੀ ਸਾਰੇ ਸਿੱਧ ਨਾਥ ਬੈਠੇ ਸਨ। ਜੈਸੇ ਬੇਦ ਭਈ ਤੈਸੇ ਵਰਨੋ ਸੁਨੀਜੀਏ। ਇਸ ਤਰ੍ਹਾਂ ਦੀ ਕਹਿੰਦੇ ਵਿਧੀ ਹੋਈ, ਢੰਗ ਤਰੀਕਾ ਹੋਇਆ, ਮੈਂ ਸੁਣਾਉਣਾ ਕਥਨ ਕਰਕੇ ਆਪ ਸੁਣ ਲਈਏ ਗੁਰੂ ਅੰਗਦ ਸਾਹਿਬ ਜੀ ਮਹਾਰਾਜ। ਬਾਲਾ ਯੋ ਅਲਾਏ ਪੈੜਾ ਲਿਖਤ ਬਣਾਏ। ਭਾਈ ਬਾਲਾ ਜੀ ਇਸ ਤਰ੍ਹਾਂ ਕਹਿੰਦੇ ਕਹੀ ਜਾਂਦੇ ਹੈ, ਭਾਈ ਪੈੜਾ ਮੁੱਖਾ ਜੀ ਬਣਾ ਸਵਾਰ ਕੇ ਉਹ ਸਾਰਾ ਕੁਛ ਸਾਖੀ ਲਿਖੀ ਜਾਂਦੇ ਹਨ। ਗੁਰੂ ਅੰਗਦ ਸੁਣਾਏ ਸੋ ਤੁਮ ਸੁਣ ਲੀਜੀਏ। ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਨਾਲੋ ਨਾਲ ਸੁਣਾਈ ਜਾਂਦਾ ਹੈ। ਕਵੀ ਸਿੰਘ ਸਤੋਗ ਸਿੰਘ ਜੀ ਕਹਿੰਦੇ, ਹੈ ਸਰੋਤਾ ਜਨੋ, ਤੁਸੀਂ ਵੀ ਉਹ ਕਥਾ ਮੇਰੇ ਕਵੀ ਪਾਸੋਂ ਸੁਣ ਲਈਏ। ਸ੍ਰੀ ਬਾਲਾ ਸੰਧੁਰ ਵਾਚ ਦੋਹਰਾ ਲੋਹਰੀ ਪਾ ਹਰਖਿਓ ਬਹੁਤ। ਇਉਂ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਲੋਹਾਰ ਪਾਸਿੱਧ ਨੇ ਬਚਨ ਬਿਲਾਸ ਕੀਤੇ ਤੇ ਗੁਰੂ ਮਹਾਰਾਜ ਤੋਂ ਤਸੱਲੀ ਬਖਸ਼ ਉੱਤਰ ਮਿਲ ਗਿਆ, ਇਹ ਬਹੁਤ ਹੀ ਕਹਿੰਦੇ ਹਿਰਦੇ ਵਿੱਚ ਖੁਸ਼ ਹੋਇਆ ਹੈ। ਜਾਣਿਓ ਸਫਲ ਸਰੀਰ। ਲੋਹਾਰੀ ਪਿਆਸਿਧ ਨੇ ਜਾਣਿਆ ਵੀ ਜਿਹੜਾ ਮਨੁੱਖ ਸਰੀਰ ਧਾਰਿਆ ਮੈਂ ਉਹ ਮਹਾਰਾਜ ਨਾਲ ਬਚਨ ਕਰਕੇ ਦਰਸ਼ਨ ਕਰਕੇ ਸਫਲ ਹੋ ਗਿਆ ਸਮਝਿਆ। ਸੁਭਗ ਵਾਕ ਗੋਸ਼ਟ ਕਰੀ, ਬੜੇ ਚੰਗੇ ਕਹਿੰਦੇ ਸ੍ਰੇਸ਼ਟ ਬਚਨਾਂ ਨਾਲ ਇਸਨੇ ਗਿਆਨ ਗੋਸ਼ਟ ਕੀਤੀ ਹੈ, ਗਿਆਨ ਚਰਚਾ ਕੀਤੀ ਹੈ। ਬੈਠ ਗੁਰੂ ਕੇ ਤੀਰ, ਗੁਰੂ ਮਹਾਰਾਜ ਦੇ ਹਜ਼ੂਰੀ ਵਿੱਚ ਬੈਠ ਕੇ, ਸਵਈਆ ਹੋਵੇ ਵਿਦਾਪੁਨ ਗੋਰਖ ਕੇ ਢਿਗ, ਜਿਹੜਾ ਨੀਫਾ ਸਿਰਜ ਗੁਰੂ ਮਹਾਰਾਜ ਦੇ ਪਾਸੋਂ ਕਹਿੰਦੇ ਇਸ ਤਰ੍ਹਾਂ ਉਹ ਲੋਹਾਰੀਪਾ ਵਿਦਿਆ ਹੋ ਕੇ ਆਗਿਆ ਲੈ ਕੇ ਗੋਰਖਨਾਥ ਦੇ ਕੋਲ ਜਾਏ, ਆਦੇਸ਼ ਆਦੇਸ਼ ਕਰੀ, ਇਹ ਗੋਰਖਨਾਥ ਜੀ ਤੁਹਾਨੂੰ ਨਮਸਕਾਰ ਹੋਵੇ, ਆਦੇਸ਼ ਹੋਵੇ, ਉਹ ਆਖਣਾ ਕੀਤਾ ਹੈ। ਪੂਰਨ ਭਾ ਅਵਤਾਰ ਸਹੀ, ਨਮਸਕਾਰ ਕੇ ਕਹਿਣ ਲੱਗਿਆ, ਹੇ ਗੋਰਖਨਾਥ ਜੀ, ਜੋ ਗੁਰੂ ਨਾਨਕ ਸਾਹਿਬ ਜੀ ਉਹ ਤਾਂ ਸਹੀ ਨਿਸ਼ਚੇ ਕਰਕੇ ਪੂਰਨ ਪਰਮੇਸ਼ਰ ਦਾ ਹੀ ਅਵਤਾਰ ਹੋ ਰਹੇ ਹੋਏ ਹਨ। ਭਵਤਾਰਨ ਕੋ ਪਗ ਧੂਰ ਤਰੀ, ਸੰਸਾਰ ਨੂੰ ਤਾਰਨ ਵਾਸਤੇ ਚਰਨਾਂ ਦੀ ਉਹਨਾਂ ਦੀ ਜਿਹੜੀ ਧੂੜ ਹੈ ਉਹ ਤਾਂ ਬੇੜੀ ਵਾਂਗ ਹੈ, ਜਿਹੜਾ ਚਰਨਾਂ ਦੀ ਧੂੜ ਲੈ ਜਾਏਗਾ ਉਹ ਤਰ ਉਹਨੂੰ ਤਾਰ ਦੇਵੇਗੀ ਮਹਾਰਾਜ ਦੀ ਜਿਹੜੀ ਧੂੜ ਹੈ। ਕੋਈ ਨ ਤਾਹੇ ਸਮਾਨ ਲਖੋ ਕਿਤ, ਗੁਰੂ ਗੋਰਖਨਾਥ ਜੀ ਉਹ ਗੁਰੂ ਨਾਨਕ ਸਾਹਿਬ ਦੇ ਸਮਾਨ ਬਰਾਬਰ ਦਾ ਮੈਂ ਕਿਤੇ ਵੀ ਕੋਈ ਨਹੀਂ ਜਾਣਦਾ ਅੱਜ ਦੇ ਸਮੇਂ। ਜਾ ਮਿਲ ਮੱਧ ਕੋ ਬੁੱਧ ਟਰੀ, ਜਿਨ੍ਹਾਂ ਨਾਲ ਮਿਲ ਕੇ ਮੇਰੇ ਹਿਰਦੇ ਵਿੱਚ ਜਿਹੜੀ ਖੋਟੀ ਬੁੱਧ ਸੀ ਉਹ ਟਲ ਗਈ ਆ, ਦੂਰ ਹੋ ਗਈ। ਅੱਜ ਕੋ ਨਹਿ ਜੀਤਨ ਕੋ ਸਮਰੱਥ, ਗੋਰਖਨਾਥ ਜੀ ਮੈਂ ਸੱਚ ਕਹਿਣਾ ਉਸ ਗੁਰੂ ਨਾਨਕ ਨੂੰ ਸਾਡੇ ਵਿੱਚੋਂ ਕਹਿੰਦੇ ਜਿੱਤਣ ਵਾਸਤੇ ਕੋਈ ਤਾਕਤਵਰ ਹੈ ਨਹੀਂ ਹੈ। ਸੁਣੇ ਪੁਨ ਗੋਰਖ ਯਾਉ ਉਚਰੀ, ਲੋਹਾਰੀ ਪਾਤ ਸੁਣ ਕੇ ਗੋਰਖਨਾਥ ਨੇ ਫਿਰ ਇਸ ਤਰ੍ਹਾਂ ਦੀ ਗੱਲ ਆਪਣੇ ਸਿੱਧ ਲੋਹਾਰੀ ਪਾ ਨੂੰ ਆਖੀ ਹੈ, ਕਹੀ ਹੈ। ਕਬਿਤ ਬੈਸ ਢਿਗ ਆਈਏ ਮੁਖ ਤੂਸ਼ਣ ਕਰੀਏ, ਲੋਹਾਰੀ ਪਾ ਸਿੱਧ ਮੇਰੇ ਕੋਲ ਆ ਕੇ ਬੈਠ ਜਾਈਏ, ਪਰ ਮੁੱਖੋਂ ਕਹਿੰਦੇ ਬਿਲਕੁਲ ਚੁੱਪ ਚੁੱਪ ਕਰ ਜਾਈਏ। ਨਹਿ ਔਰ ਕੋ ਸੁਣਈਏ ਜੇਉ ਕਰੈ ਅਭਿਮਾਨ ਕੋ, ਜਿਹੜੇ ਬਾਕੀ ਲੈਣਾ ਕਹਿੰਦੇ ਅਮਾਨ ਕਰੇ ਹੰਕਾਰ ਕਰੇ, ਇਹਨਾਂ ਨੂੰ ਨੀ ਇਹ ਗੁਰੂ ਮਹਾਰਾਜ ਦੀ ਪਹਿਮਾ ਸੁਣਾਉਣੀ ਹੈ, ਤੂੰ ਚੁੱਪ ਕਰਕੇ ਬੈਠ ਜਾ ਬਸ। ਬਾਦ ਕੋ ਕਰਾਏ ਜਬ ਮਾਨ ਮਿਟ ਜਾਏ ਤਬ, ਇਹਨਾਂ ਸਿਧਾਨਾਥਾਂ ਦਾ ਗੁਰੂ ਨਾਨਕ ਸਾਹਿਬ ਨਾਲ ਝਗੜਾ ਕਰਾਵਾਂਗੇ, ਚਰਚਾ ਕਰਾਵਾਂਗੇ, ਫਿਰ ਇਹਨਾਂ ਦਾ ਮਾਨ ਹੰਕਾਰ ਜਾ ਮਿਟ ਜਾਏਗਾ। ਜਾਨ ਤੋ ਸੁਨਹੀ ਅਬ ਹਮਰੇ ਸਮਾਨ ਕੋ, ਜਿੰਨੇ ਬੈਠੇ ਆ ਨਾ ਕਹਿੰਦੇ ਸਾਰੇ ਆ ਜਾਣਦੇ ਵੀ ਸਾਡੇ ਬਰਾਬਰ ਦਾ ਕੋਈ ਸ਼ਕਤੀਆਂ ਵਾਲਾ ਸਾਡੇ ਵਰਗਾ ਕੋਈ ਗਿਆਨੀ ਧਿਆਨੀ ਨਹੀਂ ਹੈ ਦੁਨੀਆਂ ਵਿੱਚ। ਗੋਰਖ ਅਲਾਏ ਸਿੱਧ ਲੀਨੇ ਹੈ ਬੁਲਾਏ ਸਭ, ਇਸ ਤਰ੍ਹਾਂ ਕਹਿੰਦੇ ਲੋਹਾਰੀ ਪਾ ਨੂੰ ਕਹਿ ਕੇ ਫਿਰ ਗੋਰਖਨਾਥ ਨੇ ਉਚਾਰਨ ਕਰਕੇ ਸਾਰੇ ਸਿੱਧਾਂ ਨੂੰ ਬੁਲਾ ਲਿਆ। ਵੈਸੇ ਆਏ ਆਏ ਕੈ ਉਦੇਸ਼ਤ ਮਹਾਨ ਕੋ, ਜਿਹੜਾ ਮਹਾਨ ਗੋਰਖਨਾਥ ਉਹਨੂੰ ਉਦੇਸ਼ ਕਰਕੇ ਨਮਸਕਾਰ ਕਰਕੇ ਸਾਰੇ ਆ ਬੈਠੇ ਸਿੱਧਨਾਥ। ਗੋਰਖ ਉਚਾਰੀ ਤੁਮ ਸਿੱਧ ਕਲਾ ਧਾਰੀ, ਗੋਰਖ ਨੇ ਉਸ ਵੇਲੇ ਉਚਾਰਨ ਕੀਤੀ ਵੀ ਤੁਸੀਂ ਜਿੰਨੇ ਵੀ ਸਿੱਧ ਹੈ ਬੜੀਆਂ ਭਾਰੀਆਂ ਸ਼ਕਤੀਆਂ ਰੱਖਣ ਵਾਲੇ ਹੋ, ਕੋ ਜੀਤੈ ਬਾਦ ਕਾਰ ਜਾਏ ਨਾਨਕ ਸੁਜਾਨ ਕੋ, ਕੋਈ ਵੀ ਝਗੜਾ ਝਗੜਾਲੂ ਬਣ ਕੇ ਗੁਰੂ ਨਾਨਕ ਜੋ ਸੁਗੜ ਸੁਨਾਨ ਉਹਨਾਂ ਨੂੰ ਜਾ ਕੇ ਜਿੱਤੇ। ਸਵਈਆ ਯੋਂ ਸੁਨ ਭੰਗਰ ਨਾਥ ਉਠਿਓ, ਇਸ ਤਰ੍ਹਾਂ ਗੋਰਖਨਾਥ ਸੁਣ ਕੇ ਜਿਹੜਾ ਭੰਗਰ ਨਾਥ ਸੀ ਨਾ ਤੇਜ ਧਰਾਰਾ ਫਿਰ ਉੱਠ ਖੜੋਤਾ, ਮੁਝ ਆਇਸ ਦੇਹੋ ਬਿਲੋਕਾਹ ਜਾਈ, ਹੇ ਗੋਰਖਨਾਥ ਜੀ ਮੈਨੂੰ ਆਗਿਆ ਦਿਓ ਮੈਂ ਜਾ ਕੇ ਵੇਖਦਾ ਗੁਰੂ ਨਾਨਕ ਸਾਹਿਬ ਨੂੰ। ਕੋਸਮ ਰੱਥ ਅਰਾ ਹਮਰੇ ਸੰਗ, ਅਸੀਂ ਬੜੇ ਸ਼ਕਤੀਆਂ ਵਾਲੇ ਸਿੱਧ ਹੈ, ਕਿਹੜਾ ਤਾਕਤਵਰ ਹੈ ਸਾਡੇ ਅੱਗੇ ਅੜ ਪਿੜ ਸਕਦਾ ਹੈ। ਯਾ ਕਲ ਕਾਲ ਨ ਦੇਤ ਦਿਖਾਈ, ਕਲ ਯੁਗ ਦੇ ਸਮੇਂ ਸਾਡੇ ਬਰਾਬਰ ਦਾ ਤਾਂ ਕੋਈ ਤਾਕਤ ਵਾਲਾ ਦਿਖਦਾ ਹੀ ਨੀ ਇੱਥੇ। ਕਹਿ ਤੋ ਹਟਾਏ ਕੈ ਪਾਛੇ ਪਠਾਏ, ਗੋਰਖਨਾਥ ਜੀ ਅਥਵਾ ਤਾਂ ਮੈਂ ਕਹਿੰਦੇ ਉਹਨਾਂ ਨੂੰ ਕਹਿੰਦੇ ਪਿੱਛੇ ਨੂੰ ਹਟਾਇਆ ਮੋੜੇ ਆਵਾਂਗਾ ਉਹਨਾਂ ਕੁਛ ਕਹਿ ਤੋਂ ਹਟਾਏ ਕਹਿ ਕਹਿੰਦੇ ਹਟਾ ਕੇ ਉਹਨਾਂ ਨੂੰ ਪਿੱਛੇ ਭੇਜ ਦੇਵਾਂਗਾ ਮੋੜੇ ਆਵਾਂਗਾ ਉਹਨਾਂ ਤੁਰ ਅੰਨ ਗੋਪਾਏ ਲਗਾਈ ਨਹੀਂ ਤਾਂ ਉਹਨਾਂ ਨੂੰ ਨਾਲ ਲਿਆਵਾਂਗਾ ਆਪਣੇ ਵੀ ਤੇ ਤੁਹਾਡੇ ਵੀ ਚਰਨੀ ਲਗਾਵਾਂਗਾ ਤਾਰਨ ਤੋਰਨ ਕੀ ਸ਼ਕਤੀ ਮਾਮਾ ਇਹ ਗੋਰਖਨਾਥ ਗੁਰੂ ਜੀ ਮੇਰੇ ਵੀ ਤਾਂ ਕਹਿੰਦੇ ਆਕਾਸ਼ ਦੇ ਜਿਹੜੇ ਤਾਰੇ ਹੈ ਤੋੜ ਲੈਣ ਦੀ ਤਾਕਤ ਹੈਗੀ ਹੈ ਕੋ ਬਪਰਾ ਨਰ ਧੀਰਤ ਰਾਹੀ ਸਾਹਮਣੇ ਵਿਚਾਰਾ ਜਿਹੜਾ ਮਨੁੱਖ ਹੈ ਕਿਹੜਾ ਜਿਹੜਾ ਧੀਰ ਧਾਰ ਕੇ ਖੜਾ ਰਹਿ ਜੇ ਸਵਈਆ ਗੋਰਖ ਆਇਸ ਦੇਤ ਭਇਓ ਭੰਗਰਨਾਥ ਨੂੰ ਫਿਰ ਗੋਰਖਨਾਥ ਨੇ ਆਗਿਆ ਕਰ ਦਿੱਤੀ ਤੁਮ ਜੀਤਾ ਹਜਾਏ ਕਬਾਦ ਉਚਾਰੋ ਕੋ ਭੰਗਰਨਾਥਾ ਤੂੰ ਜਾ ਕੇ ਝਗੜਾ ਕਰ ਚਰਚਾ ਕਰ ਤਿਉ ਜਾ ਕੇ ਗੁਰੂ ਨਾਨਕ ਸਾਹਿਬ ਨੂੰ ਜਿੱਤ ਲੈ ਬੋਲਣ ਮੈਂ ਸਭ ਭਾਂਤ ਪ੍ਰਵੀਨ ਕਿਉਂਕਿ ਤੂੰ ਭੰਗਰਨਾਥ ਸਾਹਿਬ ਬੋਲਣ ਗੱਲ ਕਰਨ ਵਿੱਚ ਸਭ ਤਰ੍ਹਾਂ ਕਰਕੇ ਬੜਾ ਪ੍ਰਵੀਨ ਹੈ ਬੜਾ ਸਿਆਣਾ ਹੈ ਪੰਥ ਮੈਂ ਆਨਹ ਜੈਸ ਨਿਹਾਰੋ ਇਸ ਤਰ੍ਹਾਂ ਵੀ ਤੂੰ ਦੇਖਦਾ ਹੈ ਨਾ ਇਸ ਤਰ੍ਹਾਂ ਤੂੰ ਜਾ ਕੇ ਕਹਿੰਦੇ ਉਹਨਾਂ ਨੂੰ ਆਪਣੇ ਪੰਥ ਵਿੱਚ ਲਿਆ ਸਰੋਣ ਪ੍ਰਸ਼ੰਸ ਸੁਣੀ ਗਰਬਿਓ ਜਦੋਂ ਭੰਗਰਨਾਥ ਨੇ ਕਹਿੰਦੇ ਆਪਣੀ ਕਹਿੰਦੇ ਮਹਿਮਾ ਗੋਰਖਨਾਥ ਤੋਂ ਕੰਨਾ ਵੀ ਸੁਣੀ ਹਿਰਦੇ ਵਿੱਚ ਫਿਰ ਹੋਰ ਉਹ ਕਹਿੰਦੇ ਹੰਕਾਰ ਕਰਨ ਲੱਗ ਪਿਆ ਉਰ ਭੰਗਰ ਗਰਬੀ ਉਰ ਇੱਥੇ ਵਿਸਰਾਮ ਲਾ ਭੰਗਰ ਤੂਰਨ ਕੀਨ ਪਧਾਰੋ ਉਸ ਵੇਲੇ ਭੰਗਰਨਾਥ ਨੇ ਫਿਰ ਸੁਣ ਕੇ ਆਪਣੀ ਸਿਰਤ ਹੰਕਾਰ ਜਾ ਕਰਕੇ ਬੜੀ ਛੇਤੀ ਚਲਣਾ ਕੀਤਾ ਮਹਾਰਾਜ ਵੱਲ ਨੂੰ ਮੂਰਖ ਭੇਦ ਨ ਜਾਣ ਧਿਆਉ ਭਾਈ ਬਾਲਾ ਜੀ ਤਥਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਸਰੋਤਾ ਜਨੋ ਇਹ ਜਿਹੜਾ ਭੰਗਰਨਾਥ ਇੰਨਾ ਮੂਰਖ ਹੈ ਇਉਂ ਨਹੀਂ ਜਾਣਦਾ ਭੇਦ ਨਿਗਮਾਗਮ ਕੋ ਇਹ ਰੂਪ ਵਧਾਰੋ ਜਿਹੜੇ ਗੁਰੂ ਨਾਨਕ ਸਾਹਿਬ ਹੈ ਇਹ ਤਾਂ ਜਿਹੜਾ ਵੇਦਾਂ ਸ਼ਾਸਤਰਾਂ ਦਾ ਰੂਪ ਹੈ ਉਹਦਾ ਆਸਰਾ ਹੈ ਵੇਦਾਂ ਸ਼ਾਸਤਰਾਂ ਦੇ ਗੁਪਤ ਰੂਪ ਦੇ ਵਿੱਚ ਆਸਰਾ ਰੂਪ ਹੈ ਸ੍ਰੀ ਗੁਰੂ ਜੀ ਗਮਨੇ ਇਤ ਆਗੇ ਕੋ ਇਧਰ ਗੁਰੂ ਨਾਨਕ ਸਾਹਿਬ ਜੀ ਲੋਹਾਰੀਪਾ ਨੂੰ ਤੇਰ ਕੇ ਅੱਗੇ ਨੂੰ ਚੱਲ ਪਏ ਹਨ ਮੰਦ ਹਿਮੰਦ ਸੁਚਾਲ ਸੁਹਾਈ ਆਪਦੀ ਜਿਹੜੀ ਚਾਲ ਹੈ ਨਾ ਟੋਰ ਹੈ ਕਹਿੰਦੇ ਮੰਦ ਮਲਦੀ ਹੈ ਸਹਿਜ ਸਹਿਜ ਵਿੱਚ ਜਾ ਰਹੇ ਹੌਲੀ ਹੌਲੀ ਚੱਲ ਰਹੇ ਉੱਚੇ ਗਏ ਜਬ ਹੀ ਬਹੁਤੇ ਚੱਲਦੇ ਚਲਾਉਂਦੇ ਬਹੁਤੇ ਉੱਚੇ ਚਲੇ ਗਏ ਆਪ ਜੀ ਮਰਦਾਨੇ ਤਬੈ ਮੁਖ ਬਾਨੀ ਅਲਾਈ ਸਵੇਰੇ ਭਾਈ ਮਰਦਾਨਾ ਜੀ ਨੇ ਆਪਣੇ ਮੁਖ ਤੋਂ ਬਚਨ ਕਿਹਾ ਹੈ ਦੇਖ ਰਹੇ ਨਿਜ ਲੋਚਨ ਸੰਗ ਗੁਰੂ ਨਾਨਕ ਸਾਹਿਬ ਆਪਣੇ ਅੱਖਾਂ ਦੇ ਨਾਲ ਦੇਖ ਰਿਹਾ ਮਯੰਕ ਅਬੈ ਨਹਿ ਦੇਤ ਦਿਖਾਈ ਪਹਿਲਾਂ ਤਾਂ ਸੂਰਜ ਨੀ ਦਿਖਾਲੀ ਦਿੰਦਾ ਸੀ ਹੁਣ ਚੰਦਰਮਾ ਵੀ ਦਿਖਾਲੀ ਨੀ ਦੇ ਰਿਹਾ ਹੈ ਉਪਰ ਹੈ ਕਿ ਨਹੀਂ ਇਹ ਥਾਨ ਮਹਾਰਾਜ ਅੱਜ ਇੱਥੇ ਹੁਣ ਆ ਗਏ ਇਸ ਤੋਂ ਹੋਰ ਉੱਪਰ ਵੀ ਕੋਈ ਆਸਾਨ ਹੈਗੇ ਹੈ ਕਹਾਂ ਲੱਗ ਜਾਵੋ ਦੇਹੋ ਬਤਾਈ ਹਾਂ ਮਹਾਰਾਜ ਕਿੱਥੋਂ ਤੱਕ ਜਾਓਗੇ ਮੈਨੂੰ ਮਰਦਾਨੇ ਨੂੰ ਵੀ ਦੱਸ ਦਿਓ ਮਾੜਾ ਮੋਟਾ ਸੁਣ ਕੇ ਗੁਣ ਐਨ ਭਨੇ ਮੁਖ ਬੈਨ ਗੁਰੂ ਮਹਾਰਾਜ ਨੇ ਮਰਦਾਨੇ ਤੋਂ ਸੁਣ ਕੇ ਤੇ ਇਸ ਤਰ੍ਹਾਂ ਮੁਖੋਂ ਬਚਨ ਕਹੇ ਹਨ ਰਹਿਓ ਪਤ ਰੈਨ ਸੁਨੀਚੇ ਹਮਾਰੇ ਵੀ ਮਰਦਾਨੇ ਆ ਜਿਹੜਾ ਰਾਤਰੀ ਦਾ ਮਾਲਕ ਚੰਦਰਮਾ ਉਹ ਸਾਡੇ ਹੇਠਾਂ ਰਹਿ ਗਿਆ ਹੈ ਜੁਗ ਸੂਰਜ ਚੰਦ ਪ੍ਰਕਾਸ਼ਕ ਜੇ ਜਗ ਸੰਸਾਰ ਦੇ ਜਿਹੜੇ ਸੂਰਜ ਤੇ ਚੰਦਰਮਾ ਚਾਨਣ ਕਰਨ ਵਾਲੇ ਹੈ ਨੈਣ ਧਰੇ ਕਰ ਲੇ ਹੋ ਨਿਹਾਰੇ ਦੋਹਾਂ ਨੂੰ ਕਹਿੰਦੇ ਵੇਖਣਾ ਆਪਣੇ ਨੇਤਰਾਂ ਨੂੰ ਹੇਠਾਂ ਕਰਕੇ ਵੇਖ ਲਾ ਆਪਾਂ ਇਹਨਾਂ ਤੋਂ ਉਪਰੇ ਆ ਗਏ ਪੁਨ ਔਰ ਸਥਾਨ ਜੋ ਬੂਜਤ ਉਪਰ ਹੈ ਭਾਈ ਮਰਦਾਨਾ ਜਿਹੜੇ ਹੋਰ ਅਸਥਾਨਾਂ ਦੇ ਸੰਬੰਧੀ ਤੋਂ ਸਾਥੋਂ ਪੁੱਛਦਾ ਉਪਰ ਹੈ ਬਹੁ ਰੂਰੇ ਅਨੇਕ ਪ੍ਰਕਾਰੇ ਦੇ ਉਪਰ ਕਹਿੰਦੇ ਹੋਰ ਅਨੇਕਾਂ ਬਹੁਤ ਸੁੰਦਰ ਅਸਥਾਨ ਹਨ ਜਹ ਮੇਰ ਕੋ ਸਿਖਰ ਸਿੱਧ ਰਹੇ ਜਿੱਥੇ ਵੀ ਮਰਦਾਨੇ ਆ ਸਮੇਰ ਪਰਬਤ ਦੇ ਸਿਖਰ ਕੀ ਚੋਟੀ ਤੇ ਟਿੱਲੇ ਤੇ ਆ ਸਾਰੇ ਸਿੱਧ ਰਹਿੰਦੇ ਹੈ ਸ਼ਕਤੀ ਜਿਨ ਬੀਚ ਉਦਾਰੇ ਮਰਦਾਨਾ ਜਿਨ੍ਹਾਂ ਸਿੱਧਾਂ ਸ਼ਕਤੀਆਂ ਨਾਥਾਂ ਵਿੱਚ ਬੜੀ ਤਗੜੀ ਤਗੜੀ ਸ਼ਕਤੀ ਹੈ ਤਾਕਤ ਹੈ ਕਾਕ ਭਸੁੰਡ ਤੇ ਆਦਿ ਰਖੀਸ਼ਰ ਇਹਨਾਂ 84 ਸਿੱਧਾਂ ਤੋਂ ਬਗੈਰ ਉੱਪਰ ਹੀ ਕਹਿੰਦੇ ਕਾਕ ਭਸੁੰਡ ਰਖੀ ਰਹਿੰਦਾ ਹੈ ਹੋਰ ਹੀ ਰਹਿ ਰਹੇ ਹਨ ਤਾਂ ਦਰਸੋ ਸੁਣੀਏ ਮਰਦਾਨਾ ਇਹ ਮਰਦਾਨੇ ਸੁਣ ਲਾ ਉਹਨਾਂ ਦੇ ਵੀ ਤੂੰ ਦਰਸ਼ਨ ਕਰੇਗਾ ਧਰੂ ਪ੍ਰਹਿਲਾਦ ਵੱਡੇ ਜਨ ਦੱਤ ਸੋ ਇਸੇ ਤਰ੍ਹਾਂ ਜਿੱਥੇ ਧਰੂ ਭਗਤ ਰਹਿੰਦਾ ਹੈ ਪ੍ਰਹਿਲਾਦ ਭਗਤ ਰਹਿੰਦਾ ਦੱਤਾਤਰੇ ਰਹਿੰਦਾ ਬੜਾ ਭਾਰੀ ਮਹਾਨ ਪੂਰਦ ਸੋਹਤ ਸੁੰਦਰ ਥਾਨ ਕਹਿੰਦੇ ਉੱਪਰ ਬੜੇ ਸੋਹਣੇ ਅਸਥਾਨ ਹੈ ਉਹ ਆਪੋ ਆਪਣੀਆਂ ਪੁਰੀਆਂ ਵਿੱਚ ਇਹ ਰਹਿ ਰਹੇ ਹੈ ਮੰਦ ਹੈ ਮੰਦ ਚੱਲੈ ਤਹਿ ਕੋ ਇਹ ਵੀ ਮਰਦਾਨੇ ਜਿੱਥੇ ਜਿੱਥੇ ਇਹਨਾਂ ਦੀਆਂ ਪੁਰੀਆਂ ਉੱਥੇ ਆਪਾਂ ਹੌਲੀ ਹੌਲੀ ਚੱਲਾਂਗੇ ਮਨ ਸਿੱਧਨ ਕੇ ਬਹੁਤਾ ਅਭਿਮਾਨਾ ਕਾਰਨ ਇਹ ਹੈ ਵੀ ਕਿ ਜਿਹੜੇ ਸਿੱਧ ਨਾਥ ਉਹਨਾਂ ਦੇ ਮਨ ਦੇ ਵਿੱਚ ਬੜਾ ਭਾਰੀ ਅਭਿਮਾਨ ਜਾਂ ਹੰਕਾਰ ਜਾਂ ਵੀ ਸਾਡੇ ਵਰਗਾ ਨੀ ਕੋਈ ਹੈਗਾ ਦੁਨੀਆਂ ਵਿੱਚ ਦੇਹ ਮਿਟਾਏ ਭਲੇ ਮਗ ਪਾਏ ਇਹਨਾਂ ਨੂੰ ਜਾਂਦੇ ਜਾਂਦੇ ਇਹਨਾਂ ਦਾ ਹੰਕਾਰ ਜਾਂ ਮਿਟਾ ਦੇਵਾਂਗੇ ਇਹਨਾਂ ਨੂੰ ਚੰਗੇ ਭਾਵ ਭਗਤੀ ਦੇ ਰਸਤੇ ਪਾਵਾਂਗੇ ਖਾਨਤ ਤਾਂ ਛਿਨ ਔਗਤ ਦਾਨ ਇਸ ਤਰ੍ਹਾਂ ਮੁਕਤੀ ਦਾਸ ਤੇ ਮਰਦਾਨੇ ਦੇ ਸਾਥ ਕਹਿ ਹੀ ਰਹੇ ਸਨ ਕਬਿਤ ਭੰਗਰ ਸੁਆਏ ਮੁਖ ਬਚਨ ਅਲਾਏ ਮੈਨੂੰ ਭੰਗਰ ਨਾਥ ਆ ਗਿਆ ਆਉਂਦਿਆਂ ਸਾਰ ਮੁਖੋਂ ਬਚਨ ਕਿਹਾ ਇਸ ਨੇ ਮਾਈ ਮੁੰਡੇ ਕਹਾਂ ਜਾਏ ਤੁਹੇ ਗਮਤਾ ਨ ਜਾਣ ਕੋ ਰੇ ਮਾਈ ਮੁੰਡੇ ਜਾਣੀ ਇਹ ਸਿੱਧਾ ਨਾਥਾਂ ਦੀ ਬਹੁਤ ਵੱਡੀ ਗਾਲ ਹੈ ਜੇ ਆਪਾਂ ਭੈਣ ਦੀ ਮਾਂ ਦੀ ਗਾਲ ਜੀ ਕੱਢ ਦਿੰਦੇ ਇਸ ਤਰ੍ਹਾਂ ਅਰੇ ਮਾਈ ਮੁੰਡਾ ਕਹਿ ਦੇ ਤੇ ਵੱਡੀ ਇਹਨਾਂ ਦੀ ਸਭ ਤੋਂ ਵੱਡੀ ਗਾਲ ਹੈ ਵੀ ਮੁੰਡਾ ਮੁੰਡੇ ਦਾ ਸਿਰ ਦਾ ਹੁੰਦਾ ਆਪਣੀ ਮਾਂ ਦਾ ਸਿਰ ਮੰਨਣ ਵਾਲੇ ਇਸ ਤਰ੍ਹਾਂ ਉਹੀ ਮਾਂ ਦਾ ਸਿਰ ਮੰਨਣ ਵਾਲੇ ਗਾਲ ਜੀ ਕੱਢ ਕੇ ਕਹਿੰਦਾ ਕਿਧਰ ਨੂੰ ਜਾ ਰਹੇ ਹਾਂ ਤੁਸੀਂ ਜੀ ਆਗਾ ਦੁੱਖ ਪਾਏ ਜਹਿ ਪ੍ਰਾਨ ਕੋ ਗਵਾਏ ਕਹਿੰਦੇ ਅੱਗੇ ਜੇ ਤੁਸੀਂ ਜਾਓਗੇ ਨਾ ਆਪਣੇ ਪ੍ਰਾਨ ਪਵਾ ਲਵੋ ਦੁੱਖ ਪਾਵੋਗੇ ਕਿਉਂਕਿ ਅੱਗੇ ਜਾਣ ਦੇ ਵਿੱਚ ਤੁਹਾਡੇ ਵਿੱਚ ਗਮਤਾ ਨਹੀਂ ਪਹੁੰਚਣੀ ਹੈ ਤੁਸੀਂ ਨਹੀਂ ਜਾ ਸਕਦੇ ਹੋ ਕੋ ਸਕਾ ਨਾ ਬਚਾਏ ਹੱਠ ਕੀ ਜਨ ਮਾਨ ਕੋ ਇਸ ਕਰਕੇ ਮਨ ਦੇ ਵਿੱਚ ਵੀ ਹੱਠ ਜਾਣਾ ਕਰੇ ਤੁਹਾਨੂੰ ਕਹਿੰਦੇ ਅੱਗੇ ਨੀ ਕਿਸੇ ਨੇ ਜਾਉਂਦੇ ਬਚਾ ਸਕਣਾ ਹੈ ਆਗਾ ਚੱਲਵੇ ਕੀ ਚਾਹ ਗੋਰਖ ਕੋ ਗੁਰੂ ਬਨ ਕਰੋ ਹੇ ਅਰੇ ਮਾਈ ਮੁੰਡੇ ਜੇ ਅੱਗੇ ਦੇ ਚੱਲਣ ਦੀ ਜਾਣ ਦੀ ਤੁਹਾਨੂੰ ਚਾਹਨਾ ਹੈ ਤਾਂ ਫਿਰ ਗੋਰਖਨਾਥ ਨੂੰ ਤੁਸੀਂ ਗੁਰੂ ਧਾਰਨ ਕਰ ਲਓ ਜੀ ਸੇਵਕ ਹੈ ਜਾ ਕੇ ਬਹੁਤ ਦੇਤ ਮਨ ਗਿਆਨ ਕੋ ਕਹਿੰਦੇ ਜਿਸ ਗੋਰਖਨਾਥ ਦੇ ਬੜੇ ਸਿੱਖ ਸੇਵਕ ਤੇ ਮਨ ਦੇ ਵਿੱਚ ਉਹ ਯੋਗ ਦਾ ਗਿਆਨ ਦਿੰਦਾ ਸਭ ਨੂੰ ਪਾਛੇ ਹਟ ਜਾਈਏ ਨਾ ਤਾਂ ਗੁਰੂ ਕਰ ਲਈਏ ਆਬ ਨਹੀਂ ਤਾਂ ਪਿੱਛੇ ਨੂੰ ਮੁੜ ਜਾਈਏ ਨਹੀਂ ਤਾਂ ਫਿਰ ਗੋਰਖਨਾਥ ਨੂੰ ਗੁਰੂ ਧਾਰਨ ਕਰ ਲਈਏ ਤੋ ਮੈਂ ਏਕ ਕਹੀਏ ਜੇ ਤੂੰ ਚਾਹ ਨਿਜ ਪ੍ਰਾਨ ਕੋ ਇਹ ਵੀ ਗੁਰੂ ਨਾਨਕ ਮਾਈ ਮੁੰਡੇ ਜੇ ਤੂੰ ਕਹਿੰਦੇ ਆਪਣੇ ਪ੍ਰਾਣ ਚਾਹੁੰਦਾ ਜਾਨ ਬਚਾਇਆ ਚਾਹੁੰਦਾ ਦੋਹਾਂ ਵਿੱਚੋਂ ਇੱਕ ਗੱਲ ਕਰ ਲਈਏ ਜਾਂ ਪਿੱਛੇ ਨੂੰ ਮੁੜ ਜਾਈਏ ਜੋ ਗੋਰਖਨਾਥ ਨੂੰ ਗੁਰੂ ਧਾਰਨ ਕਰ ਮਨਸਾ ਹੈ ਮਾਈ ਤਾਂ ਕੋ ਮੁੰਡ ਹੈ ਮੁੰਡਾਈ ਗੁਰੂ ਮਹਾਰਾਜ ਕਹਿੰਦੇ ਜਿਹੜੀ ਮਨਸਾ ਕੀ ਬੁੱਧੀ ਇਹ ਮਾਂ ਹੈ ਇਹ ਕਹਿੰਦੇ ਜਿਹੜੇ ਕੋਈ ਮੁੰਡ ਹੈ ਮੁੰਡਾਈ ਆ ਜਿਹੜੇ ਤਰ੍ਹਾਂ ਤਰ੍ਹਾਂ ਦੇ ਫੁਰਨੇ ਜੇ ਕਰਨੇ ਇਹ ਨਿਰਣੇ ਜੇ ਕਰਨੇ ਇਹ ਸਿਰ ਅਸੀਂ ਮੰਦਰ ਤਾਂ ਬੁੱਧੀ ਮਾਂ ਦੇ ਹੰਕਾਰ ਰੂਪੀ ਜਿਹੜਾ ਸਿਰ ਨੂੰ ਮੰਦਰਤਾ ਹੰਕਾਰ ਖਤਮ ਕਰਤਾ ਬੁੱਧੀ ਵਿੱਚੋਂ ਇਸ ਤਰ੍ਹਾਂ ਕਹਿੰਦੇ ਬੁੱਧੀ ਰੂਪੀ ਜਿਹੜੀ ਮਾਂ ਹੈ ਉਹਦਾ ਹੰਕਾਰ ਰੂਪੀ ਸਿਰ ਜਾ ਮੰਨ ਦਿੱਤਾ ਸਾਨੇ ਪੁੰਨ ਮਾਈ ਹੂੰ ਕੀ ਮਾਈ ਸੰਗ ਤਜਾ ਨਾ ਸੰਭਾਰਿਆ ਕਹਿੰਦੇ ਜਿਹੜੀ ਜਿਹੜੀ ਮਾਂ ਦੀ ਮਾਂ ਹੈ ਭਾਵ ਜਿਹੜਾ ਬੁੱਧੀ ਉਹਦੀ ਮਾਂ ਹੈ ਮਾਇਆ ਕਹਿੰਦੇ ਇਸ ਤਰ੍ਹਾਂ ਜਿਹੜੀ ਇਹ ਮਾਂ ਦੀ ਮਾਂ ਹੈ ਮਾਇਆ ਇਹ ਮਾਇਆ ਦਾ ਵੀ ਅਸੀਂ ਸਾਥ ਛੱਡ ਦਿੱਤਾ ਹੈ ਇਹਨੂੰ ਅਸੀਂ ਕਿਤੇ ਸੰਭਾਲਿਆ ਨਹੀਂ ਮਾਇਆ ਨੂੰ ਚੇਤੇ ਨਹੀਂ ਕਰਦੇ ਵੀ ਕਿੰਨੀ ਕੁ ਹੈ ਸਾਡੇ ਕੋਲ ਦੁੱਖ ਤਾਂ ਕੋ ਹੋਏ ਭੂਲੇ ਪੰਥ ਪੰਥ ਫਿਰੈ ਜੋਏ ਉਹ ਭਗਨ ਨਾਥਾ ਦੁੱਖ ਤਾਂ ਉਹਨਾਂ ਨੂੰ ਹੁੰਦਾ ਜਿਹੜਾ ਪਰਮੇਸ਼ਰ ਦਾ ਰਸਤਾ ਉਹ ਤੋਂ ਕਹਿੰਦੇ ਜਿਹੜੇ ਭੁੱਲੇ ਹੋਏ ਫਿਰਦੇ ਹੁੰਦੇ ਆ ਭਾਵ ਤੁਹਾਡੇ ਵਰਗਿਆਂ ਨੂੰ ਦੁੱਖ ਹੋਊਗਾ ਮਨ ਤੁਮਰੇ ਕੋ ਖੋਏ ਲਿਓ ਮਾਰਗ ਨਿਹਾਰਿਆ। ਗੁਰਨਾਥਾ ਤੁਹਾਡਾ ਮਾਣ ਹੰਕਾਰ ਜਾ ਗਵਾ ਕੇ ਅਸੀਂ ਆਪੇ ਅਗਲਾ ਜਿਹੜਾ ਰਸਤਾ ਨੂੰ ਵੇਖ ਲਵਾਂਗੇ। ਗੁਰਖ ਬਿਲੋਕਿਓ ਤੇਰੋ ਔਦ ਹੈ ਵਧਾਈ ਬਾਦ। ਜਿਸ ਗੋਰਖ ਨਾਥ ਦੇ ਉਪਦੇਸ਼ ਲੈਣ ਦੀ ਤੂੰ ਗੱਲ ਕਰਦਾ, ਕਹਿੰਦੇ ਤੇਰੇ ਗੋਰਖ ਨੂੰ ਦੇਖਿਆ ਸੀ ਚੰਗਾ ਤਰ੍ਹਾਂ, ਐਵੇਂ ਉਹਨੇ ਵਿਆਧੂ ਵਾਧੂ ਜੀ ਅਮਰ ਵਧਾਈ ਹੈ। ਬਾਦ ਕੋ ਰਚਾਵਨ ਹੈ ਮਾਨ ਕੋ ਨਿਵਾਰਿਆ। ਐਵੇਂ ਸਦ ਭੇਜ ਭੇਜ ਕੇ ਝਗੜੇ ਰਚਾਉਂਦਾ, ਟੰਟੇ ਖੜੇ ਕਰਦਾ, ਮਾਨ ਹੰਕਾਰ ਨੀ ਉਹਨੇ ਨਿਵਰਤ ਕੀਤਾ ਤੁਹਾਡੇ ਗੁਰੂ ਗੋਰਖ ਨਾਥ। ਖੋਜੋ ਨਿਜ ਗਿਆਨ ਕੈਸੇ ਦੇਹੋ ਅਗਤ ਆਨ। ਖੋਇਓ ਨਿਜ ਗਿਆਨ, ਤੁਸੀਂ ਤਾਂ ਆਪਣਾ ਗਿਆਨੀ ਸਰੂਪ ਦਾ ਗਵਾ ਲਿਆ ਹੋਇਆ, ਕੈਸੇ ਦੇਹੋ ਗਤ ਆਨ। ਕਹਿੰਦੇ ਹੋਰਨਾਂ ਨੂੰ ਕਿਸੇ ਤਰ੍ਹਾਂ ਤੁਸੀਂ ਮੁਕਤੀ ਦਿਓਗੇ? ਤੁਸੀਂ ਤਾਂ ਕਹਿੰਦੇ ਆਪਣਾ ਗਿਆਨ ਸਰੂਪ ਦਾ ਭੁਲਾਇਆ ਹੋਇਆ, ਤੁਹਾਨੂੰ ਆਪਣੇ ਸਰੂਪ ਦਾ ਗਿਆਨ ਹੀ ਨਹੀਂ ਵੀ ਕਿ ਸਾਡਾ ਆਪਣਾ ਆਪਾ ਕਿਹਾ ਜਾ, ਹੋਰਨਾਂ ਨੂੰ ਭਲਾ ਕੀ ਤੁਸੀਂ ਮੁਕਤੀ ਦੇਵੋਗੇ? ਹੋਏ ਦੰਬ ਧਾਰੇ ਸਨਮਾਨ ਹੇਤ ਲੋਕਨ ਭੁਲਾਰਿਆ। ਕਹਿੰਦੇ ਐਵੇਂ ਭਗਾਂ ਸਨਮਾਨ ਵਾਸਤੇ ਸਤਿਕਾਰ ਕਰਵਾਉਣ ਵਾਸਤੇ ਤੁਸੀਂ ਪਖੰਡ ਜਾ ਧਾਰਿਆ, ਲੋਕਾਂ ਨੂੰ ਭੁਲਾ ਰਹੇ, ਪੁੱਠੇ ਰਸਤੇ ਪਾ ਰਹੇ ਹੋ। ਕੰਨ ਕੋ ਛਦਾਏ ਮੁੰਦਾ ਫਾਟਕ ਬਣਾਏ। ਕੰਨ ਜੇ ਪੜਾ ਕੇ ਕੱਚ ਦੀਆਂ ਬਲੋਰੀਆਂ ਦੀਆਂ ਬਣਾ ਸਾਰ ਕੇ ਪਾ ਲਈਆਂ ਕੰਨਾਂ ਵਿੱਚ ਮੁੰਦਰਾ। ਸੇਲੀ ਅੰਗ ਹੂੰ ਮੈਂ ਪਾਏ ਵੇਖ ਦੰਬ ਕੇ ਨਿਧਾਨ ਹੋ। ਸਰੀਰ ਦੇ ਅੰਗਾਂ ਵਿੱਚ ਗਲ ਵਿੱਚ ਉਹ ਗੁੰਦਿਆ ਜਾਂ ਕਾਲਾ ਜਾਂ ਧਾਗਾ ਪਾ ਲਿਆ ਬੜਾ, ਕਹਿੰਦੇ ਤੁਸੀਂ ਪਖੰਡ ਦਾ ਜਿਹੜਾ ਭੇਖ ਜਾ ਧਾਰ ਲਿਆ ਹੈ। ਭਸਮ ਲਗਾਏ ਪੱਟ ਭਗਵੇ ਰੰਗਾਏ। ਕੱਪੜੇ ਲਾ ਕੇ ਸੀਰ ਤੇ ਸਵਾਹ ਲਾ ਲਈ, ਤੇ ਜਿਹੜੇ ਕੱਪੜੇ ਜੇ ਹੈ ਉਹ ਕਹਿੰਦੇ ਸਾਰੇ ਭਗਵੇਂ ਜੇ ਰਗਾ ਲੈ। ਝੋਲੀ ਲੀਨੀ ਹੈ ਸਿਵਾਏ ਨਿਜ ਮਾਨਤ ਮਹਾਨ ਕੋ। ਇੱਕ ਝੋਲੀ ਜੀ ਲੈ ਲਈ ਹੈ, ਠੂਠਾ ਫੜ ਲਿਆ, ਤੇ ਇਸ ਤਰ੍ਹਾਂ ਆਪਣੇ ਆਪ ਨੂੰ ਬੜਾ ਮਹਾਨ ਮੰਨੀ ਜਾਂਦੇ। ਜੋਗ ਕੀ ਜੁਗਤ ਨਹਿ ਜਾਨੀ ਤੈ ਬੇਮਤ ਨਿਜ। ਉਹ ਕਹਿੰਦੇ ਉਹ ਮੂਰਖ ਭੰਗਰ ਨਾਥਾ, ਤੂੰ ਤਾਂ ਬੇਮਤ ਹੈ, ਅਕਲ ਤੋਂ ਰਹਿਤ ਹੈ, ਮੂਰਖ ਹੈ, ਤੂੰ ਤਾਂ ਯੋਗ ਦੀ ਜੁਗਤੀ ਜਾਣੀ ਨਹੀਂ ਹੈ। ਜੋਗੀ ਹੋ ਕਹਿ ਤੇ ਜੋਗ ਹੂੰ ਤੇ ਅਨਜਾਨ ਹੋ। ਆਪਣੇ ਆਪ ਨੂੰ ਤੂੰ ਜੋਗੀ ਕਹਿਣਾ ਹੈ, ਜਿਹੜਾ ਅਸਲਾ ਭਗਤੀ ਯੋਗ ਹੈ, ਜਿਹਦੇ ਨਾਲ ਮਨ ਦਾ ਟਿਕਾ ਹੁੰਦਾ ਹੈ, ਅੰਤਰਮੁਖ ਬਿਰਤੀ, ਉਹ ਯੋਗ ਤੋਂ ਤੁਸੀਂ ਬਿਲਕੁਲ ਅਨਜਾਨ ਹੋ, ਬੇਸਮਝ ਹੋ। ਔਦ ਹੈ ਵਧਾਈ ਕੂਰ ਕੂਰ ਪੰਥ ਸ਼ੁਭ ਰਹਿਓ ਦੂਰ। ਐਵੇਂ ਕਹਿੰਦੇ ਆ ਹਠ ਜੋ ਜਾ ਕਰਕੇ ਵਾਧੂ ਉਮਰ ਵਧਾਈ ਹੈ, ਜਿਹੜਾ ਸੋਹਣਾ ਭਾਉ ਭਗਤੀ ਦਾ ਰਸਤਾ, ਉਹ ਤੇ ਕਿਤੇ ਦੂਰ ਹੀ ਰਹਿ ਗਿਆ, ਪਾਸੇ ਰਹਿ ਗਿਆ ਤੁਹਾਤੋਂ। ਸਹਿਜ ਸਰੂਪ ਕੋ ਹਦੂਰ ਕੇ ਵਜਾਨ ਹੋ। ਜਿਹੜਾ ਸਹਿਜ ਸਰੂਪ ਹੈ, ਗਿਆਨ ਸਰੂਪ ਹੈ, ਉਹਦੀ ਹਜੂਰੀ ਵਿੱਚ ਭਲਾ ਤੁਸੀਂ ਕਿਵੇਂ ਜਾਓਗੇ? ਉਹ ਭੰਗਰ ਨਾਥਿਆ ਸਵਈਆ ਯੋ ਸੁਨ ਤੂਸ਼ਨ ਹੋਏ ਭਇਓ। ਖਰੀਆਂ ਖਰੀਆਂ ਸੁਣ ਕੇ ਭੰਗਰ ਨਾਥ ਤਾਂ ਚੁੱਪ ਚਾਪ ਹੋ ਗਿਆ। ਪੁਨ ਭੰਗਰ ਨਾਥ ਨ ਬਾਨੀ ਲਾਈ। ਭੰਗਰ ਨਾਥ ਨੇ ਤਾਂ ਕੋਈ ਗੱਲ ਨਹੀਂ ਆਖੀ ਸਤਿਗੁਰਾਂ ਨੂੰ। ਲੋਪ ਭਇਓ ਪ੍ਰਗਟਿਓ ਢਿੱਗ ਗੋਰਖ। ਮਹਾਰਾਜ ਦੇ ਕੋਲੋਂ ਅਲੋਪ ਹੋ ਗਿਆ, ਗੋਰਖ ਨਾਥ ਦੇ ਕੋਲ ਜਾ ਪ੍ਰਗਟ ਹੋਇਆ। ਬੈਠ ਗਇਓ ਨਿਜ ਆਸਨ ਲਾਈ। ਆਪਣਾ ਆਸਨ ਜਾ ਲਾ ਕੇ ਚੌਂਕੜਾ ਜਾ ਮਾਰ ਕੇ ਬੈਠ ਗਿਆ ਭੰਗਰ ਨਾਥ। ਆਗਾ ਚੱਲੇ ਤੇਹ ਤੇ ਗੁਰ ਨਾਨਕ। ਇੱਧਰ ਗੁਰੂ ਨਾਨਕ ਸਾਹਿਬ ਜੀ ਉਸ ਸਥਾਨ ਤੋਂ ਅੱਗੇ ਨੂੰ ਚੱਲ ਪਏ। ਹੈ ਬਿਖਰੇ ਗਿਰ ਪੰਥ ਨ ਪਾਈ। ਕਹਿੰਦੇ ਕਠਿਨ ਜਿਹਾ ਰਸਤਾ ਹੈ, ਪਹਾੜਾਂ ਦਾ ਕੋਈ ਰਸਤਾ ਨੀ ਲੱਭਦਾ ਹੈ। ਉਨਾ ਪਹਾੜ ਕੇ ਜਾਏ ਕ ਸਿਖਰ। ਉਨਾ ਨਾਮ ਦਾ ਪਹਾੜ ਹੈ, ਉਹਦੇ ਕਹਿੰਦੇ ਸਿਖਰ ਤੇ ਚੋਟੀ ਤੇ ਜਾ ਕੇ ਟੈਸ ਗਏ ਸੁਠ ਰੂਪ ਸੁਹਾਈ। ਇਹਨਾਂ ਦਾ ਸੋਹਣਾ ਰੂਪ ਸੋਭਨੀਕ ਹੈ, ਗੁਰੂ ਨਾਨਕ ਸਾਹਿਬ ਜੀ ਚੋਟੀ ਤੇ ਜਾ ਬੈਠੇ ਹਨ। ਕਬਿਤ ਬੈਠ ਘਟੀ ਤੀਨ ਮੁਸਕਾਨੇ ਹੈ ਪ੍ਰਵੀਨ। ਤਿੰਨ ਘੜੀਆਂ ਮਹਾਰਾਜ ਉਹਨਾਂ ਪਹਾੜ ਤੇ ਬੈਠੇ ਹੈ, ਤੇ ਬੈਠੇ ਬੈਠੇ ਮਹਾਰਾਜ ਸਿਆਣੇ ਕਹਿੰਦੇ ਥੋੜਾ ਸਾਰਾ ਹੱਸਣ ਲੱਗੇ। ਗੁਰੂ ਬੂਝੇ ਮਰਦਾਨਾ ਕੈਸੇ ਕੀਨੋ ਮੁਸਕਾਵਨ। ਮਹਾਰਾਜ ਤੋਂ ਮਰਦਾਨੇ ਨੇ ਪੁੱਛ ਲਿਆ, ਮਹਾਰਾਜ ਕਿਸ ਤਰ੍ਹਾਂ ਤੁਸੀਂ ਹੱਸੀ ਜਾਂਦੇ ਬਿਨਾਂ ਹਮਤਲ ਤੋਂ? ਪ੍ਰਭੂ ਬੈਨ ਕਹਿਓ ਜੋਗੀ ਆਪ ਤੋਂ ਹੈ ਲਹਿਓ। ਮਹਾਰਾਜ ਨੇ ਵਚਨ ਕਿਹਾ ਵੀ ਮਰਦਾਨੇ ਇੱਕ ਬੜਾ ਭਾਰੇ ਮਾਨੀ ਜਾਂ ਜੋ ਜੋਗੀ ਜਾਂ ਸਿੱਧ ਜਾਂ ਆਉਂਦਾ ਸੀ ਦੇਖਿਆ ਹੈ। ਮਨ ਮਨ ਦਇਓ ਹਸ ਦੇਖ ਕਰ ਆਵ। ਜਿਹਦੇ ਮਨ ਨੂੰ ਕਹਿੰਦੇ ਹੰਕਾਰ ਨੇ ਸਾੜਿਆ ਹੋਇਆ ਹੈ, ਉਹਨੂੰ ਆਉਂਦਾ ਦੇਖ ਹੀ ਅਸੀਂ ਹੱਸੇ ਹਾਂ ਵੀ ਕਿਵੇਂ ਹੰਕਾਰੀ ਸੜਿਆ ਬੜਿਆ ਆ ਰਿਹਾ ਇੱਧਰ ਨੂੰ। ਭੇਜਤ ਚੜ੍ਹਤ ਕਾਰ ਗੋਰ ਖੋਜੋ ਹਮ ਪਾਰ। ਕਹਿੰਦੇ ਜਿਹੜਾ ਉਹਨਾਂ ਦਾ ਗੋਰਖਨਾਥ ਗੁਰੂ ਹੈ, ਕਹਿੰਦੇ ਸਾਡੇ ਉੱਪਰ ਚੜ੍ਹਾਈ ਕਰ ਕਰਕੇ ਉਹਨਾਂ ਨੂੰ ਭੇਜਦਾ ਹੈ। ਮਤਸਰ ਉਰ ਧਾਰ ਹੋਏ ਨਾ ਲਜਾਵ ਨੂੰ। ਹਿਰਦੇ ਵਿੱਚ ਈਰਖਾ ਜੀ ਧਾਰਨ ਕਰਨ ਕੀਤੀ ਹੈ ਮਾੜੀ ਮੋਟੀ, ਨਾ ਗੋਰਖ ਨੂੰ ਨਾ ਇਹਨਾਂ ਨੂੰ ਆਉਂਦਿਆਂ ਨੂੰ ਸ਼ਰਮ ਨਹੀਂ ਆਉਂਦੀ ਹੈ। ਕਹੇ ਮਰਦਾਨਾ ਆ ਕੋ ਮਾਰੋ ਚੱਡੇ ਗਾਟੇ ਕਰ। ਮਰਦਾਨਾ ਥੋੜਾ ਜਿਹਾ ਗੁੱਸੇ ਵਿੱਚ ਆ ਗਿਆ, ਕਹਿੰਦਾ ਮਹਾਰਾਜ ਜਿਹੜੇ ਆਉਂਦਾ ਹੈ ਫਿਰ ਨਾ ਮੂੰਹ ਜਾ ਚੁੱਕੀ, ਮੈਂ ਇਹਨੂੰ ਚੱਡੇ ਗਾਟੇ ਕਰਕੇ ਮਾਰ ਦਿੰਦਾ ਹੇਠਾਂ, ਕਹਿੰਦੇ ਚੱਡਿਆਂ ਤੋਂ ਫੜ ਕੇ ਉਲਟਾ ਕੇ ਸੁੱਟ ਦਿੰਦਾ। ਨਹਿਕ ਮੋਕੋ ਕੀ ਜਾਣੇ ਜ ਆਇਸ ਲਾਭ ਨੂੰ। ਮਾੜੇ ਜਿਹਾ ਮਹਾਰਾ ਮੈਨੂੰ ਆਗਿਆ ਕਰ ਦਿਓ, ਇਹਨੂੰ ਮਾਰ ਚੱਡੇ ਗਾਟੇ ਨੂੰ ਉਲਟਾ ਕੇ ਸੁੱਟ। ਦੋਹਰਾ ਲੈਣ ਦੇਣ ਇਨਕੋ ਨਹੀਂ। ਮਹਾਰਾ ਇਹਨਾਂ ਨਾਲ ਨਾਲ ਸਾਡਾ ਕੋਈ ਲੈਣਾ ਨਾ ਕੋਈ ਦੇਣਾ। ਆਵਤ ਰੋਸ ਵਡਾਏ, ਕਹਿੰਦੇ ਲਾਣਾ ਮੂੰਹ ਕਰ ਚੁੱਕ ਕੇ ਗੁੱਸਾ ਵਧਾ ਕੇ ਆਈ ਜਾਂਦੇ। ਇੱਕ ਕੋ ਜਬ ਹੀ ਮਾਰੇ ਹਾਂ। ਗੁਰੂ ਨਾਨਕ ਸਾਹਿਬ ਜੀ ਜਦੋਂ ਇੱਕ ਵਾਰੀ ਚੱਡਿਆਂ ਤੋਂ ਫੜ ਕੇ ਉਲਟਾ ਕੇ ਇੱਕ ਨੂੰ ਸਿੱਟਿਆ ਨਾ ਮਾਰਿਆ ਮੈਂ, ਸਭ ਹੀ ਕੋ ਮਤ ਆਏ। ਸਾਰਿਆਂ ਨੂੰ ਆਪ ਹੀ ਅਕਲ ਮਤ ਆ ਜਾਊਗੀ। ਸੋਰਠਾ ਗਰੂਓ ਗਰਭ ਗਵਾਰ। ਮਹਾਰਾਜ ਇਹਨਾਂ ਨੂੰ ਕਿੰਨਾ ਕਹਿੰਦੇ ਭਾਰੀ ਹੰਕਾਰ ਹੋਇਆ ਪਿਆ। ਗੁਣ ਹੈ ਨਾ ਆਪ ਸਮਾਨ ਕੋ, ਆਪਣੇ ਬਰਾਬਰ ਦਾ ਕਿਸੇ ਨੂੰ ਗਿਣਦੀ ਨੀ ਵਿਚਾਰਦੇ ਹੀ ਨੀ। ਇਹ ਦੀਜਾ ਸਕਲ ਬਿਦਾਰ, ਪਾਉਣੀ ਆ ਚੱਡੇ ਗਾਟੇ ਕਰਕੇ ਨਾਸ ਕਰਨੇ ਲਾ ਦੇ ਇਹਨਾਂ ਦਾ। ਬਹਰ ਨਬੈਨ ਬਖਾਨ ਕੋ, ਮੁੜ ਕੇ ਨੀ ਕੋਈ ਆ ਕੇ ਤੁਹਾਡੇ ਨਾਲ ਗੱਲ ਕਰੂਗਾ, ਸਭ ਕਹਿੰਦੇ ਭੱਜ ਜਾਣਗੇ ਇੱਥੋਂ। ਕਵਿਤ ਸ੍ਰੀ ਗੁਰੂ ਅਲਾਈ ਨੇ ਹੱਥ ਕੀ ਲੜਾਈ। ਗੁਰੂ ਮਹਾਰਾਜ ਸੁਣ ਕੇ ਬੋਲੇ ਮਰਦਾਨੇ ਇੱਥੇ ਹੱਥਾਂ ਦੀ ਲੜਾਈ ਨੀ ਹੈਗੀ ਹੈ। ਇਹਾਂ ਬੈਨ ਚਤੁਰਾਈ ਕਰਾਂ ਬਾਦ ਸਿੱਧ ਆਵਈ। ਇੱਥੇ ਤਾਂ ਕਹਿੰਦੇ ਜਿਹੜੀ ਬਚਨਾਂ ਦੀ ਸਿਆਣਪਤ ਹੈ, ਗੱਲ ਸਿਆਣਪ ਨਾਲ ਕਰਨੀ ਹੈ, ਇਸ ਕਰਕੇ ਝਗੜਾ ਕਰਨ ਵਾਸਤੇ ਸਿੱਧ ਆ ਰਹੇ ਹਨ। ਬੋਲਤ ਪਰਸ ਪਰ ਆਵਤ ਅਬ ਜੋਗੀ ਸੋਉ। ਇਸ ਤਰ੍ਹਾਂ ਮਰਦਾਨੇ ਦੇ ਨਾਲ ਮਹਾਰਾਜ ਜੀ ਬੋਲ ਚਰੜੇ ਇਹਨੇ ਨੂੰ, ਕਹਿੰਦੇ ਉਹ ਕਹਿੰਦੇ ਜਿਹੜਾ ਜੋਗੀ ਹੈ ਸਿੱਧ ਜਿਹਾ ਆ ਗਿਆ। ਨਾਮ ਹੈ ਕਨੀਫਾ ਐਸੇ ਵਾਕ ਕੋ ਅਲਾਵੇ। ਸਿੱਧ ਦਾ ਨਾਮ ਕਨੀਫਾ ਹੈ, ਉਹਨਿਆਂ ਸਾਰਿਆਂ ਨੇ ਇਸ ਤਰ੍ਹਾਂ ਦਾ ਬਚਨ ਕਿਹਾ ਸਤਿਗੁਰੂ ਨੂੰ। ਅੱਗੇ ਇਹਾਂ ਆਏ ਕਹਿ ਦੋ ਪੂਰਬ ਹੀ ਆਏ ਤੁਮ। ਨਰ ਸਾਹਿਬ ਜੀ ਪਹਿਲਾਂ ਵੀ ਇੱਧਰ ਤੁਸੀਂ ਆਏ ਹੋ ਜਾਂ ਪਹਿਲਾਂ ਅਥਵਾ ਪਹਿਲੀ ਵਾਰੀ ਤੁਸੀਂ ਆਏ ਹੋ। ਕੌਣ ਥਾਨ ਤੀਕ ਅਬ ਚੱਲ ਕਰ ਜਾਵਈ। ਕਿਹੜੇ ਅਸਥਾਨ ਤੱਕ ਤੁਸੀਂ ਹੁਣ ਚੱਲ ਕੇ ਜਾਣਾ ਕਰੋਗੇ ਜੀ। ਕੌਣ ਨਾਮ ਤੇਰੋ ਖੋਵ ਮਾਨ ਜੋ ਘਨੇਰੋ ਕੀਨੋ। ਤੁਹਾਡਾ ਨਾਮ ਕਿਹੜਾ ਹੈ ਜਿਹੜਾ ਤੁਸੀਂ ਬੜਾ ਮਾਣ ਜਾ ਧਾਰਿਆ, ਮੈਂ ਹੁਣੇ ਕੋ ਆ ਦਿਆਂਗਾ। ਲੀਜੈ ਉਪਦੇਸ਼ ਮੇਰੋ ਨੀਕੋ ਹੋ ਸੁਣਾਵਈ। ਜਿਹੜਾ ਮੇਰਾ ਉਪਦੇਸ਼ ਤੁਸੀਂ ਲੈ ਲਓ, ਮੈਂ ਤੁਹਾਨੂੰ ਚੰਗੀ ਤਰ੍ਹਾਂ ਸੁਣਾਉਣਾ। ਆਗੇ ਹਮ ਆਏ ਤਉ ਗੈਲ ਅਬ ਜਾਏ। ਗੁਰੂ ਨਾਨਕ ਸਾਹਿਬ ਜੀ ਬੋਲੇ, ਕਹਿੰਦੇ ਉਹ ਕਨੀਫੇ ਪਹਿਲਾਂ ਵੀ ਅਸੀਂ ਜਾਈ ਆਏ ਹਾਂ, ਤਾਂ ਹੀ ਕਹਿੰਦੇ ਅਸੀਂ ਅੱਗੇ ਨੂੰ ਜਾ ਰਹੇ ਹਾਂ। ਜਦੋਂ ਬੇਈ ਨਦੀ ਰਾਹੀਂ ਆਪ ਜੀ ਚੁੱਭੀ ਮਾਰ ਕੇ ਸੱਚਖੰਡ ਗਏ ਸੀ, ਉਹਨੇ ਦੂਜੀ ਵਾਰ ਪ੍ਰਤੱਖ ਜਾ ਰਹੇ, ਜਿਸ ਕਰਕੇ ਮਹਾਰਾਜ ਕਹਿੰਦੇ ਵੀ ਜੇ ਅਸੀਂ ਪਹਿਲਾਂ ਆਏ ਸੀ ਤਾਂ ਇਹ ਜਾਣਦੇ ਹਾਂ ਤੇ ਅਸੀਂ ਜਾ ਰਹੇ ਹਾਂ। ਦੇਖੇ ਬਿਨਾਂ ਸੁਣੇ ਕਹੋ ਕੋਊ ਐਸੇ ਚੱਲ ਜਾਤ ਹੈ। ਕਨੀਫੀ ਜਿਸਨੇ ਕੋਈ ਥਾਂ ਦੇਖਿਆ ਨਹੀਂ ਹੈ, ਨਾ ਸੁਣਿਆ ਨਹੀਂ, ਦੇਖੇ ਸੁਣੇ ਤੋਂ ਬਗੈਰ ਕੋਈ ਇਸ ਤਰ੍ਹਾਂ ਚਲੇ ਜਾਂਦਾ ਹੁੰਦਾ, ਕਿਸੇ ਪਾਸੇ ਨੂੰ ਤੁਰਦਾ ਹੁੰਦਾ ਹੈ, ਜੇ ਪਹਿਲਾਂ ਗਿਆ ਫਿਰ ਹੀ ਹੋ ਜਾਂਦਾ ਹੈ, ਜਾਂ ਕਿਸੇ ਤੋਂ ਸੁਣਿਆ ਹੁੰਦਾ ਉਸ ਸਤਸੰਗ ਸੰਬੰਧੀ ਤਾਂ ਫਿਰ ਉਹ ਦੇਖਣ ਲਈ ਜਾਂਦਾ ਹੁੰਦਾ। ਇਸ ਤਰ੍ਹਾਂ ਭਲਾ ਕੌਣ ਕੋਈ ਜਾਂਦਾ ਹੁੰਦਾ ਹੈ। ਨਾਨਕ ਹੈ ਨਾਮ ਉਪਦੇਸ਼ ਤਾਂ ਮਹਾਨ ਜੋ। ਮਹਾਰਾਜ ਕਹਿੰਦੇ ਸਾਡਾ ਨਾਮ ਭਾਈ ਨਾਨਕ ਹੈ, ਇਸੇ ਤਰ੍ਹਾਂ ਜਿਹੜਾ ਉਪਦੇਸ਼ ਹੈ ਸਾਡਾ ਉਹ ਕਹਿੰਦੇ ਅਗਿਆਨ ਦੇ ਹਨੇਰੇ ਨੂੰ ਨਾਸ ਕਰਨ ਵਾਲਾ ਹੈ। ਸੋ ਕਹੋ ਆਨਕਾਰ ਐਸੋ ਬਰ ਰਾਤ ਹੈ। ਕਹਿੰਦੇ ਉਹ ਤੁਹਾਨੂੰ ਆ ਕੇ ਅਸੀਂ ਕਹਿੰਦੇ ਜਿਹੜਾ ਅਗਿਆਨ ਨੂੰ ਨਾਸ ਕਰਨ ਵਾਲਾ ਉਪਦੇਸ਼ ਦੇਣਾ ਕਰਾਂਗੇ। ਤੂੰ ਵੀ ਇਸ ਤਰ੍ਹਾਂ ਕਿਵੇਂ ਕਹਿੰਦੇ ਜਿਵੇਂ ਸੁਪਨੇ ਵਿੱਚ ਕੋਈ ਬਰਡਾਉਂਦਾ ਹੁੰਦਾ ਬੋਲਦਾ ਹੈ, ਐਵੇਂ ਕਿਵੇਂ ਬਰਡੋਨ ਐਵੇਂ ਕਿਵੇਂ ਬਕਵਾਸ ਕਰਦਾ ਹੈ। ਦੇਖ ਬੇ ਨਿਰੰਜਨ ਕੀ ਚਾਹ ਔਰ ਲਾਗੀ ਮੋਹ। ਇਸ ਤਰ੍ਹਾਂ ਵੀ ਉਪਦੇਸ਼ਤਾ ਮਹਾਨ ਜਬ ਜੇ ਤੇਰੇ ਕੋਲੇ ਗਿਆਨ ਦਾ ਹਨੇਰਾ ਨਾਸ਼ ਕਰਨ ਵਾਲਾ ਉਪਦੇਸ਼ ਹੈਗਾ ਸੋ ਕਹੋ, ਉਹ ਆ ਕੇ ਸਾਨੂੰ ਕਹਿ ਸਾਨੂੰ ਸੁਣਾ। ਐਵੇਂ ਕਿਉਂ ਜਿਵੇਂ ਸੁਪਨੇ ਵਿੱਚ ਕੋਈ ਬਰੜਾਉਂਦਾ ਬੋਲਦਾ ਹੁੰਦਾ, ਐਵੇਂ ਵਾਧੂ ਫਜ਼ੂਲ ਬੋਲੀ ਜਾਂਦਾ ਹੈ। ਦੇਖ ਬੇ ਨਿਰੰਜਨ ਕੀ ਚਾਹ ਔਰ ਲਾਗੀ ਮੋਹ ਕੋ। ਗੁਰੂ ਮਹਾਰਾਜ ਕਹਿੰਦੇ ਉਹ ਕਨੀਫੇ ਜਿਹੜਾ ਮਾਇਆ ਦੀ ਕਾਲਖ ਤੋਂ ਸ਼ੁਰੂ ਸ਼ੁਰੂ ਵਾਹਿਗੁਰੂ ਹੈ, ਉਹਦੇ ਦਰਸ਼ਨ ਦੇਖਣ ਦੀ ਸਾਡੇ ਹਿਰਦੇ ਵਿੱਚ ਚਾਹਨਾ ਲੱਗੀ ਹੋਈ ਹੈ। ਤਾਂ ਹੀ ਕਿ ਤਖਤ ਬਿਨ ਮਨ ਨਾ ਠਹਿਰਾਤ ਹੈ। ਉਹ ਵਾਹਿਗੁਰੂ ਦੇ ਸਰੂਪ ਦੇਖੇ ਤੋਂ ਬਗੈਰ ਵੀ ਸਾਡਾ ਮਨ ਨਹੀਂ ਟਿਕ ਰਿਹਾ ਉਹਦੇ ਸਰੂਪ ਦੇ ਦਰਸ਼ਨ ਕਰਨੇ। ਕੈਸੇ ਮਤ ਤੋਹੇ ਕਹਿ ਦੀਜੇ ਸਾਹਿਬ ਪਾਸ ਮੋਹੇ। ਸਾਨੀ ਤੇਰੀ ਸਿੱਖਿਆ ਕਨੀਫੇ ਸਾਡੇ ਕੋਲ ਤੂੰ ਕਹਿ ਦੇ। ਸੁਣ ਕੇ ਕਨੀਫਾ ਤਬ ਬਚਨ ਕਹਾਤ ਹੈ। ਮਹਾਰਾਜ ਸੁਣ ਕੇ ਕਨੀਫਾ ਜਿਹੜਾ ਸਿਦਤ ਦੋ ਬਚਨ ਕਹਿਣ ਲੱਗਿਆ। ਕਾਨ ਕੋ ਸ਼ਦਾਵ ਮੁੰਦਰਾ ਫਾਟਕ ਬਣਾਵੋ। ਮਹਾਰਾਜ ਸੁਣੋ, ਮੇਰੀ ਇਹ ਸਿੱਖਿਆ ਹੈ ਵੀ ਪਹਿਲਾਂ ਤੁਸੀਂ ਛੁਰੀ ਦੇ ਨਾਲ ਕੰਨ ਪੜਾਓ, ਫਿਰ ਉਹ ਕੰਨ ਪੜਾ ਕੇ ਉਹਦੇ ਵਿੱਚ ਕਹਿੰਦੇ ਕੱਚ ਦੀਆਂ ਬਣਾ ਕੇ ਮੁੰਦਰਾਂ ਪਲਾ ਪਾ ਲਓ। ਔਰ ਖਿੰਥਾ ਗਾਰ ਪਾਵ ਜੋਗ ਰੀਤ ਸਭ ਲੀਜੀਏ। ਕੱਪੜੇ ਜੇ ਲਾ ਕੇ ਗੋਦਰੀ ਗਲ ਵਿੱਚ ਪਾ ਲਓ, ਜਿਹੜੀ ਰੋਗ ਦੀ ਰੀਤੀ ਹੈ ਮਰਜ਼ਾਦਾ ਉਹ ਸਾਰੀ ਤੁਸੀਂ ਧਾਰਨ ਕਰ ਲਈਏ। ਸਿੱਧਨ ਮੈਂ ਆਈਏ ਨਿਜ ਮਤ ਦੂਰ ਕਹੀਏ। ਸਾਡੇ 84 ਸਿੱਧਾਂ ਦੇ ਵਿੱਚ ਆ ਜਾਈਏ, ਆਪਣਾ ਜਿਹੜਾ ਮਤ ਜਾ ਤੁਹਾਡਾ ਜਾਂ ਆਪਣੀ ਮਤ ਹੈ ਸਿੱਖਿਆ ਨੂੰ ਦੂਰ ਕਰ ਦੇਈਏ। ਭੀਖ ਮਾਗ ਮਾਗ ਖਾਈਏ ਧਨ ਧਨ ਭਸਮ ਲਗਾਈ ਲਗੀ ਫੜ ਕੇ ਕਹਿੰਦੇ ਮੰਗ ਪਿੱਕਿਆ ਮੰਗ ਮੰਗ ਕੇ ਖਾਈਏ, ਜਾਂ ਕੱਪੜੇ ਜੇ ਲਾ ਕੇ ਸਰੀਰ ਤੇ ਸਵਾਹ ਮੜ ਲਈਏ ਸਵਾਹ ਲਾ ਲਾ ਲਈਏ। ਜਰਾ ਦੁੱਖ ਜਾਏ ਪੋਹ ਕਾਲ ਨਹਿ ਆਏ ਤੋਹੇ। ਇਸ ਤਰ੍ਹਾਂ ਕਰਨ ਨਾਲ ਬੁਢੇਪੇ ਦਾ ਦੁੱਖ ਚਲਾ ਜਾਊਗਾ, ਮੌਤ ਦਾ ਜਿਹੜਾ ਦੁੱਖ ਹੈ ਉਹ ਨਹੀਂ ਆ ਕੇ ਤੁਹਾਨੂੰ ਪੋਹੇਗਾ, ਕਾਲ ਨਹੀਂ ਨੇੜੇ ਆਏਗਾ ਤੁਹਾਡੇ। ਨਾਮ ਪ੍ਰਗਟਾਏ ਜਗ ਐਸੀ ਵਿਧ ਕੀਜੀਏ। ਇਸ ਤਰ੍ਹਾਂ ਦਾ ਤਰੀਕਾ ਕਰ ਲਈਏ ਫਿਰ ਨਾਮ ਸੰਸਾਰ ਦੇ ਵਿੱਚ ਤੁਹਾਡਾ ਪ੍ਰਗਟ ਹੋ ਜਾਊਗਾ। ਮੈਂ ਵਿਚਾਰ ਕਰ ਲੀਜੇ ਮਤ ਧਾਰ ਬਾਰ। ਹਾਂ ਕਹਿੰਦੇ ਆਪਣੇ ਹਿਰਦੇ ਵਿੱਚ ਵਿਚਾਰ ਕੇ ਜਿਹੜੀ ਮੇਰੀ ਸਿੱਖਿਆ ਹੈ ਉਹਨੂੰ ਸ੍ਰੇਸ਼ਟ ਨੂੰ ਧੁਰ ਬੁੱਧੀ ਅੰਦਰ ਧਾਰਨ ਕਰ ਲੈ। ਹੋਏ ਕਹਿ ਅਮਰ ਜਸ ਸੁਧਾ ਕਿਉਂ ਨਾ ਪੀਜੀਏ। ਗੁਰੂ ਨਾਨਕ ਕਿਉਂ ਕਹਿੰਦੇ ਅਮਰ ਹੋ ਕੇ ਅੰਮ੍ਰਿਤ ਰੂਪ ਜਿਹੜਾ ਜਸ ਕਿਉਂ ਨੀ ਪੀਂਦਾ, ਕਿਉਂ ਨੀ ਜਸ ਲੈਂਦਾ ਹੈ। ਮੋਹ ਮਾਨ ਚੀਰ ਕਾਨ ਮੁੰਦਰਾ ਹੈ ਗਰੀਬੀ ਧਿਆਨ। ਮਹਾਰਾਜ ਕਹਿੰਦੇ ਜਿਹੜਾ ਮਨ ਰੂਪੀ ਜੋਗੀ ਹੈ ਤੇ ਮੋਹ ਤੇ ਮਾਨ ਦੇ ਕੰਨ ਹੈ, ਵਿਚਾਰ ਰੂਪੀ ਚੁਰੀ ਦੇ ਨਾਲ ਇਹ ਮੋਹ ਤੇ ਮਾਨ ਰੂਪੀ ਜਿਹੜੇ ਕੰਨ ਪਾੜ ਦਿੱਤੇ ਆ ਮਨ ਜੋਗੀ ਦੇ, ਇਸ ਤਰ੍ਹਾਂ ਮੁੰਦਰਾ ਹੈ ਗਰੀਬੀ ਗਿਆਨ। ਜਿਹੜੇ ਗਰੀਬਾਂ ਗਰੀਬੀ ਨਿਮਰਤਾ ਧਾਰਨ ਕੀਤੀ ਹੈ ਤੇ ਗਿਆਨ ਹੈ ਇਹ ਅਸੀਂ ਮੁੰਦਰਾ ਪਾਈ ਹੀ ਹੈ। ਧਿਆਨ ਕੀ ਸਰੀਰ ਖਿੰਥਾ ਸਦਾ ਹੈ ਅਨਾਸ਼ ਹੈ। ਵਾਹਿਗੁਰੂ ਦੇ ਧਿਆਨ ਲਾਉਣ ਦੀ ਜਿਹੜੀ ਕਹਿੰਦੇ ਸਰੀਰ ਤੇ ਗੋਦਰੀ ਪਹਿਨੀ ਹੈ ਜੋ ਹਮੇਸ਼ਾ ਨਾਸ ਤੋਂ ਰਹਿਤ ਪੱਟ ਦੀ ਪ੍ਰਾਣੀ ਨਹੀਂ ਹੁੰਦੀ, ਧਿਆਨ ਰੂਪ ਜਿਹੜੀ ਇਹ ਕੋਦੜੀ ਹੈ। ਭਸਮ ਸੰਤੋਖ ਭੀਖ ਲੀਨੀ ਸੁਣ ਮੰਡਨ ਕੀ। ਜਿਹੜਾ ਸੰਤੋਖ ਧਾਰਿਆ ਇਹ ਕਹਿੰਦੇ ਅਸੀਂ ਸਵਾਹ ਮਰ ਲਈ ਹੈ, ਜਿਹੜਾ ਸਮੂਹ ਦੇ ਵਿੱਚ ਸੁਣ ਕੇ ਅਫਰ ਰੂਪ ਵਾਹਿਗੁਰੂ ਮਰਾਜਮਾਨ ਹੈ ਉਹਦੇ ਦਰਸ਼ਨਾਂ ਦੀ ਅਸੀਂ ਭਿੱਖਿਆ ਗ੍ਰਹਿਣ ਕਰ ਲਈ, ਉਹਦੇ ਦਰਸ਼ਨ ਕਰ ਲਏ ਹਨ। ਨਾਮ ਲਿਵ ਲਾਗੀ ਜਾ ਮੈਂ ਦੇਖਿਓ ਸੁਖ ਰਾਸ ਹੈ। ਨਾਮ ਦੇ ਵਿੱਚ ਲਿਵ ਲਗਾਣਾ ਕੀਤੀ ਹੈ ਜਿਸ ਦੇ ਵਿੱਚ ਬੜਾ ਭਾਰੀ ਸੁਖ ਦੇਖਿਆ ਸਨ। ਕਾਲ ਹੈ ਪਲਾਇਓ ਗੁਰੂ ਸ਼ਬਦ ਕਮਾਇਓ। ਕਨੀਫੇ ਗੁਰ ਸ਼ਬਦ ਦੀ ਕਮਾਈ ਕੀਤੀ ਹੈ ਜਿਸ ਕਰਕੇ ਕਾਲ ਕਹਿੰਦੇ ਦੌੜ ਗਿਆ ਹੈ। ਸਭ ਜਰਾ ਇਉ ਮਿਟਾਇਓ ਹਰ ਰੂਪ ਮੈਂ ਨਿਵਾਸ। ਇਸ ਤਰ੍ਹਾਂ ਕਹਿੰਦੇ ਜਿਹੜਾ ਬੜੇਪਾ ਉਹਦਾ ਦੁੱਖ ਮਿਟਾਇਆ, ਸਾਰਿਆਂ ਦੇ ਵਿੱਚ ਹਰੀ ਦਾ ਨਿਵਾਸ ਮੰਨਿਆ ਹੋਇਆ ਹੈ। ਸ੍ਰੀ ਗੁਰੂ ਉਚਾਰੀ ਸੁਣੋ ਸਿੱਧ ਦੰਭ ਧਾਰੀ। ਮਹਾਰਾਜ ਨੇ ਕਿਹਾ ਸਿੱਧੋ ਬੜਾ ਪਖੰਡ ਧਾਰਨ ਵਾਲੇ, ਸੁਣ ਲਓ ਸਾਡੀ ਗੱਲ। ਜਾਣੀਏ ਕਮਾਇਓ ਯੋਗ ਐਸੋ ਹਮ ਪਾਸ ਹੈ। ਇਸ ਤਰ੍ਹਾਂ ਦਾ ਅਸੀਂ ਯੋਗ ਕਮਾਇਆ ਉਹ ਸਾਡੇ ਕੋਲ ਹੈ, ਸਮਝ ਲਈਏ। ਸਵਈਆ ਯਾਂ ਸੁਣ ਕੈ ਸੋ ਜਾਤ ਭਇਓ। ਇਸ ਤਰ੍ਹਾਂ ਦਾ ਮਹਾਰਾਜ ਤੋਂ ਸੁਣ ਕੇ ਜਿਹੜਾ ਕਨੀਫਾ ਸੁਧ ਚਲਿਆ ਗਿਆ। ਗੁਰ ਬੀਜ ਵਿਚਾਰ ਕਪੂਰਨ ਜਾਨ, ਹਿਰਦੇ ਵਿੱਚ ਵਿਚਾਰਿਆ ਵੀ ਗੁਰੂ ਨਾਨਕ ਸਾਹਿਬ ਤਾਂ ਪੂਰਨ ਹੀ ਹਨ। ਸਿਖਰ ਮੇਰ ਚੱਲੋ ਗੁਰ ਜੀ, ਇੱਧਰ ਮਰਦਾਨਾ ਬੋਲਿਆ ਮਹਾਰਾਜ, ਸਮੇਰ ਪਰਬਤ ਤੇ ਟਿੱਲੇ ਤੇ ਚੋਟੀ ਤੇ ਚੱਲੋ। ਕਰ ਬੰਦ ਤਬ ਕਹਿ ਤਬ ਹੀ ਮਰਦਾਨਾ, ਮਰਦਾਨਾ ਹੱਥ ਜੋੜ ਕੇ ਕਹਿੰਦਾ ਮਹਾਰਾਜ ਛੇਤੀ ਦੇ ਕੇ ਸਮੇਰ ਤੇ ਚੱਲੋ ਜੀ। ਸ੍ਰੀ ਪ੍ਰਭ ਬੈਨ ਭਨੇ ਤੇ ਹਸੋ, ਉਸ ਵੇਲੇ ਮਰਦਾਨੇ ਦੇ ਸਾਥ ਮਹਾਰਾਜ ਨੇ ਬਚਨ ਕਹੇ। ਗਮਨ ਮੰਦ ਮੰਦ ਪਿਖੈ ਸੁਖ ਥਾਨਾ, ਵੀ ਮਰਦਾਨੇ ਹੌਲੀ ਹੌਲੀ ਚੱਲਾਂਗੇ, ਹੋਰ ਜਿਹੜੇ ਕੋਈ ਸੁਖ ਦੇ ਸਥਾਨ ਉਹ ਵੀ ਵੇਖਦੇ ਜਾਵਾਂਗੇ। ਸਿੱਧਨ ਕੋ ਅਵਲੋਕਹ ਕੌਤਕ, ਜਿਹੜੇ ਸਿੱਧ ਚੜ ਚੜ ਆਏ ਹੈ ਨਾ, ਇਹਨਾਂ ਦੇ ਪਹਿਲਾਂ ਤਮਾਸ਼ੇ ਦੇ ਕੀ ਕਰਦੇ। ਆਵਤ ਹੈ ਜਿਨਕੇ ਬਹੁ ਮਨ, ਕਹਿੰਦੇ ਚੜ ਚੜ ਕੇ ਜਿਨ੍ਹਾਂ ਦੇ ਮਨ ਵਿੱਚ ਮਰਦਾਨਿਆ ਬੜਾ ਮਾਣ ਹੰਕਾਰ ਹੈ। ਕਬਿਤ ਆਇਓ ਹੈ ਹਨੀਫਾ, ਅਵਲੋਕਤ ਹੀ ਬੋਲਿਓ ਬੈਨ। ਇੰਨੇ ਨੂੰ ਕਹਿੰਦੇ ਹਨੀਫਾ ਸਿੱਧ ਆ ਗਿਆ, ਆਉਂਦਿਆਂ ਸਾਰੀ ਬਚਨ ਬੋਲਿਆ ਹੈ। ਬਾਲੇ ਹੈ ਆਦੇਸ਼ ਸੁਣ ਸ੍ਰੀ ਗੁਰੂ ਭਨਤ ਹੈ। ਹੈ ਵੀ ਬਾਲ ਕੇ ਨਮਸਕਾਰ ਹੈ, ਇਸ ਤਰ੍ਹਾਂ ਮਹਾਰਾਜ ਨੇ ਸੁਣ ਕੇ ਕਿਹਾ। ਆਦੇਸ਼ ਏਕੰਕਾਰ ਕੋ ਹਨੀਫਾ, ਆਓ ਬੈਸ। ਮਹਾਰਾਜ ਕਹਿੰਦੇ ਵੀ ਜਿਹੜਾ ਨਿਰੰਕਾਰ ਹੈ ਉਹਨੂੰ ਆਦੇਸ਼ ਨਮਸਕਾਰ, ਆਵੀ ਹਨੀਫੇ ਸਿੱਧ ਬੈਠ। ਇਸ ਮਾਧਿਅ ਸੁਣ ਸੋ ਗਟੀ ਮਨ ਮੈਂ ਗਿਣਤ ਹੈ। ਉਸ ਵੇਲੇ ਆਪਣਾ ਨਾਂ ਸੁਣ ਕੇ ਚਰਜਾ ਹੋ ਗਿਆ, ਮਨ ਦੇ ਵਿੱਚ ਤਰ੍ਹਾਂ ਦੀਆਂ ਗਿਣਤੀਆਂ ਗਿਣਦਾ ਹੈ। ਬੂਜਤ ਭਾ ਪੂਰਬ ਹੀ ਮੇਲ ਮੇਰੋ ਤੇਰੋ ਭਇਓ, ਪੁੱਛਣ ਲੱਗਿਆ ਹੈ ਗੁਰੂ ਨਾਨਕ ਸਾਹਿਬ ਜੀ, ਪਹਿਲੀ ਵਾਰੀ ਮੇਰਾ ਤੇ ਤੁਹਾਡਾ ਆਪੋ ਵਿੱਚ ਹੀ ਮੇਲ ਮਿਲਾਪ ਹੋਇਆ ਹੈ। ਨਾਮ ਜੋ ਹਨੀਫਾ ਆਗ ਕੈਸੇ ਕਹਿ ਜਨਤ ਹੈ, ਨਾਮ ਵੀ ਹਨੀਫਾ ਨੇ ਰਹੇ ਤੁਸੀਂ ਪਹਿਲਾਂ ਭਲਾ ਕਿਵੇਂ ਜਾਣਦੇ ਹੋ। ਕਾਹੂ ਨੇ ਬਤਾਇਓ ਕਿਦਾਂ ਤੀਨ ਕਾਲ ਗਿਆਤਾ ਤੁਮੈ, ਮਹਾਰਾਜ ਮੇਰਾ ਨਾਮ ਕਿਸੇ ਸਿੱਧ ਨੇ ਤੁਹਾਨੂੰ ਦੱਸ ਦਿੱਤਾ ਹੈ ਜਾਂ ਤਿੰਨਾਂ ਸਮਿਆਂ ਦੀ ਤੁਹਾਨੂੰ ਸਮਝ ਹੈ, ਸੋ ਜੀ ਭਇਓ ਹੈ ਸੰਦੇਹ ਮੇਰਾ ਕਹਿਓ ਸੋ ਬਨਤ ਹੈ। ਮੇਰਾ ਨਾਮ ਸੁਣ ਕੇ ਮੇਰੇ ਮਨ ਵਿੱਚ ਸੰਸਾ ਹੋਇਆ ਹੋਏ ਤਾਂ ਮਹਾਰਾਜ ਤੁਹਾਨੂੰ ਹੁਣ ਕਹਿਣਾ ਹੀ ਬਣਦਾ, ਦੱਸਣਾ ਹੀ ਬਣਦਾ ਵੀ ਤੁਸੀਂ ਮੈਨੂੰ ਕਿਵੇਂ ਜਾਣਦੇ ਹੋ। ਦੋਹਰਾ ਸ੍ਰੀ ਗੁਰ ਬੋਲੇ ਬਚਨ ਪੁਨ, ਹਨੀ ਪੈ ਤੋ ਸੁਣ ਕੇ ਗੁਰੂ ਮਹਾਰਾਜ ਤੋਂ ਬਚਨ ਬੋਲੇ। ਸੁਣੋ ਆਪਣੀ ਬਾਤ, ਦੇਵੀ ਹਨੀਫੇ ਆਪਣੀ ਸਾਰੀ ਗੱਲਬਾਤ ਸਾਥੋਂ ਸੁਣ ਲੈ। ਕੰਕ ਕਰਨ ਤਵ ਪਿਤਾ ਕੋ, ਤੈਨੂੰ ਸਾਰਾ ਹੀ ਦੱਸਦੇ, ਤੇਰੇ ਪਿਓ ਦਾ ਨਾਂ ਹੈ ਕੰਕ ਕਰਨ, ਨਾਮ ਹੁਤੋ ਬਖਿਆਤ, ਕਹਿੰਦੇ ਸਾਰੇ ਲੋਕਾਂ ਵਿੱਚ ਪ੍ਰਗਟੀ ਤੇਰੇ ਪਿਓ ਦਾ ਨਾਂ ਸੀ ਕੰਕ ਕਰਨ। ਨਗਰ ਸੀਲਪੁਰ ਕੇ ਵਿਖੈ, ਤੇਰਾ ਪਿਓ ਜਿਹੜਾ ਕਹਿੰਦੇ ਸੀਲਪੁਰ ਨਾਮ ਦਾ ਜਿਹੜਾ ਸ਼ਹਿਰ ਆ ਉਹਦੇ ਵਿੱਚ ਕਰਤੇ ਰਾਜ ਵਿਸਾਲ, ਤਗੜਾ ਰਾਜ ਭਾਗ ਕਰਦਾ ਸੀ। ਬੀਤੀ ਔਦ ਤਬ ਪਿਤਾ ਕੀ, ਜਦੋਂ ਪਿਓ ਦੀ ਉਮਰ ਪੂਰੀ ਹੋ ਗਈ। ਪਰਿਓ ਕਾਲ ਕੇ ਜਾਲ, ਪੈਸੇ ਤੋਂ ਕਾਲ ਦੇ ਜਾਲ ਦੇ ਵਿੱਚ ਫਸੇ, ਮੌਤ ਦੇ ਜਾਲ ਵਿੱਚ ਫਸ ਗਿਆ। ਕਬਿਤ ਬਰਖ ਸਪਤ ਦਸ ਬੈਸ ਹੁਤੀ ਬੈਸ ਤੇਰੀ, ਤੇਰਾ ਪਿਓ ਕਹਿੰਦੇ ਮਰਿਆ ਸੀ ਉਸ ਵੇਲੇ ਹਨੀਫੇ ਸਿਰ, ਤੇਰੀ 17 ਸਾਲ ਦੀ ਉਮਰ ਹੈ ਸੀ। ਤਾਂ ਕਿ ਪਾਛੇ ਦੇਸ਼ ਰਾਜ ਕੋਸ਼ ਸਭ ਲਯੋ ਹੈ, ਪਿਤਾ ਤੂੰ ਪਿੱਛੋਂ ਕਹਿੰਦੇ ਤੂੰ ਜਿੰਨਾ ਇਲਾਕੇ ਦਾ ਰਾਜ ਭਾਗ ਸੀ, ਖਜ਼ਾਨੇ ਸੀ, ਸਭ ਕਹਿੰਦੇ ਇਸ ਲੈ ਲੇ। ਇੱਕ ਦਿਨ ਮਾਹਿਤ ਅਰੂੜ ਭਇਓ ਬਾਜ ਪਰ, ਹਨੀਫੇ ਸਿਰ ਇੱਕ ਦਿਨ ਦੀ ਗੱਲ ਹੈ, ਤੂੰ ਘੋੜੇ ਦੇ ਉੱਪਰ ਸਵਾਰ ਹੋ ਗਿਆ। ਮਨ ਕੇ ਹੁਲਾਸ ਸੋ ਅਖੇਰ ਬ੍ਰਿਤ ਗਯੋ ਹੈ, ਦੇ ਕਹਿੰਦੇ ਮੌਜ ਦੇ ਮੇਲੇ ਵਾਸਤੇ ਕਹਿੰਦੇ ਸ਼ਿਕਾਰ ਵਿਰਤੀ ਸ਼ਿਕਾਰ ਖੇਡਣ ਤੂੰ ਚਲਿਆ ਗਿਆ। ਬਨ ਮੈਂ ਵਿਚਰ ਬਹੁ ਜੀਵਨ ਕੋ ਘੇਰ ਕਰ, ਫਿਰ ਜੰਗਲ ਵਿੱਚ ਫਿਰਦਿਆਂ ਬਹੁਤੇ ਜੀਵਾਂ ਨੂੰ ਘੇਰ ਘੇਰ ਕੇ, ਸ਼ੂਕਰ ਬਿਹੰਗ ਮ੍ਰਿਗ ਘਾਤ ਤੈਨ ਕਯੋ ਹੈ, ਹੋਰ ਵੀ ਪੰਛੀ ਵੀ ਹਰਮ ਵੀ ਤੈਨੇ ਬਹੁਤ ਕਹਿੰਦੇ ਮਾਰਨਾ ਕੀਤੇ। ਹਟਿਓ ਜਾਬ ਧਾਮ ਔਰ ਗੋਰਖ ਮਿਲਾਪ ਕੀ, ਜਦੋਂ ਵੀ ਹਨੀਫੇ ਤੂੰ ਸ਼ਿਕਾਰ ਮਾਰ ਕੇ ਘਰ ਵੱਲ ਨੂੰ ਮਿਲੇ ਚੱਲਿਆ ਤੇ ਰਸਤੇ ਵਿੱਚ ਤੈਨੂੰ ਕਹਿੰਦੇ ਗੋਰਖ ਦੇ ਨਾਲ ਮੇਲ ਮਿਲਾਪ ਹੋ ਗਿਆ। ਹਨੇ ਜੀਵ ਦੇਖ ਤਿੰਨ ਬਚਨ ਸੁਣਾਇਓ ਹੈ। ਹੇ ਹਨੀਫੇ, ਤਿੰਨ ਜੀ ਮਾਰੇ ਜਿਹੜੇ ਸਨ ਉਹਨਾਂ ਨੂੰ ਦੇਖ ਕੇ ਤੇ ਗੋਰਖ ਨਾਥ ਨੇ ਉਸਨੇ ਬਚਨ ਸੁਣਾਇਆ ਤੈਨੂੰ। ਸਵਈਆ ਹੈ ਮਨ ਤੇਰੋ ਬਹੀਨ ਦਇਆ। ਹਨੀਫੇ ਰਾਜੇ, ਤੇਰਾ ਜਿਹੜਾ ਮਨ ਹੈ ਦਇਆ ਤੋਂ ਬਿਨਾ ਹੈ। ਬਨ ਜੀਵ ਹਨੇ ਰਸਨਾ ਹਿਤ ਸਾਧੂ। ਆਪਣੀ ਜਵਾਨ ਦੇ ਸਵਾਦ ਵਾਸਤੇ ਕਿੰਨੇ ਜੰਗਲ ਦੇ ਜੀਵਿਓ ਰਾਜੇ ਹਨੀਫੇ ਤੂੰ ਮਾਰੇ ਹੈ। ਤੈਸੇ ਹਨੈ ਤੁਮਰੈ ਤਨ ਕੋ ਇਹ। ਦੇਖ ਲਾ ਹਨੀਫੇ ਰਾਜੇ, ਹੁਣ ਤੂੰ ਇਹਨਾਂ ਨੂੰ ਮਾਰਿਆ ਜਵਾਨ ਦੇ ਸਾਧ, ਅਗਲੇ ਜਨਮ ਵਿੱਚ ਤੈਨੂੰ ਇਹ ਜਵਾਨ ਦੇ ਸਾਧ ਮਾਰਨਗੇ। ਕਿਉਂ ਨਿਜ ਆਵ ਅਵਾਗਵਤ ਵਾਧੂ। ਓ ਹਨੀਫੇ ਰਾਜੇ, ਕਿਉਂ ਆਪਣੀ ਉਮਰ ਜਿਹਨੂੰ ਕਹਿੰਦੇ ਵਿਅਰਥ ਗਵਾਉਣਾ ਹੈ ਤੂੰ। ਯੋ ਸੁਣ ਕੇ ਮਨ ਮੈਂ ਗੁਣ ਕੈ। ਕਿਉਂ ਇਹ ਗੋਰਖਨਾਥ ਤੋਂ ਤੂੰ ਸੁਣ ਕੇ ਤੇ ਮਨ ਦੇ ਵਿੱਚ ਉਚਾਰ ਕੇ ਤੈਨੇ ਤੂੰ ਵਕੀਨ ਬਿਨੈ ਮ੍ਰਿਤੂ ਭਾ ਡਰ ਯਾਦੂ। ਤੈਨੇ ਬੇਨਤੀ ਕੀਤੀ, ਮੌਤ ਤੈਨੂੰ ਯਾਦ ਆ ਗਈ। ਗੋਰਖ ਕੇ ਪਦ ਕੋ ਗਹਿ ਕੈ। ਹਨੀਫੇ, ਫਿਰ ਤੂੰ ਗੋਰਖਨਾਥ ਦੇ ਚਰਨ ਫੜ ਲਏ। ਤਬ ਚਾਹਤ ਭਾਤੇ ਭੂਰ ਪ੍ਰਸਾਦੂ। ਗੋਰਖਨਾਥ ਦੀ ਬਹੁਤੀ ਕਿਰਪਾ ਵੀ ਮੇਰੇ ਉੱਪਰ ਹੋਵੇ ਓ ਤੂੰ ਚਾਇਆ। ਕਬਿਤ ਨਾਥ ਕੀ ਜੇ ਦਇਆ ਜਿਵ ਰਹਿ ਥਿਰ ਕਾਇਆ। ਵੀ ਹਨੀਫੇ, ਤੁਸੀਂ ਕਿਹਾ ਗੋਰਖਨਾਥ ਜੀ ਮੇਰੇ ਤੇ ਦਇਆ ਕਰੀਏ, ਜਿਸ ਤਰ੍ਹਾਂ ਮੇਰੀ ਜਿਹੜੀ ਕਾਇਆ ਉਹ ਸਰੀਰ ਦੇ ਹੀ ਇਸਤਤ ਰਹੇ, ਕਾਲ ਦੇ ਵਸ ਨਾ ਪਵੇ। ਸੁਣ ਗੋਰਖ ਅਲਾਇਆ ਜੇ ਤੂੰ ਜੋਗ ਕੋ ਕਮਾਵੇ। ਸੁਣ ਕੇ ਹਨੀਫੇ, ਗੋਰਖਨਾਥ ਨੇ ਕਿਹਾ ਸੀ ਵੀ ਹਨੀਫੇ ਰਾਜੇ ਜੇ ਤੂੰ ਜੋਗ ਕਮਾਵੇ ਜੋਗ ਕਰੇ। ਮੂੰਡ ਕੋ ਮੰਡਈਏ ਨੇ ਜਗੋਤ ਕੋ ਲਜਾਈਏ। ਹਾਂ ਵੀ ਆਪਣਾ ਸਿਰ ਮਨਾ ਲਈਏ ਤੇ ਆਪਣਾ ਜਿਹੜਾ ਗੋਤ ਕੋਲ ਹੈ ਉਹਨੂੰ ਸ਼ਰਮਸ਼ਾਰ ਕਰ ਦੇਈਏ। ਤੂੰ ਥਿਰ ਪਦ ਪਈਏ ਨਾ ਤੂੰ ਦੇਹ ਬਿਨਸਾਵ। ਹਾਂ ਤਾਂ ਫਿਰ ਜਿਹੜਾ ਇਸ਼ਤਤ ਰਹਿਣ ਵਾਲਾ ਉਹਦਾ ਪਾ ਲਏਗਾ, ਨਹੀਂ ਤਾਂ ਵੀ ਦੇਹ ਤੇਰੀ ਖਤਮ ਹੋਵੇਗੀ, ਬਾਰ ਬਾਰ ਜੰਮੇ ਮਰੇਗੀ। ਸੁਣੇ ਬੈਨ ਐਸੇ ਸੀਸ ਪਾਗ ਤਾਰ ਬੈਸ ਕਹੇ। ਇਸ ਤਰ੍ਹਾਂ ਜਦੋਂ ਤੂੰ ਗੋਰਖਨਾਥ ਦੇ ਬਚਨ ਸੁਣੇ ਤੇ ਸਿਰ ਤੋਂ ਪੱਗ ਜੀ ਲਾ ਕੇ ਤੂੰ ਬੈਠ ਗਿਆ। ਮੁੰਡੀਏ ਜੀ ਮੁੰਡ ਜਾਂ ਤੇ ਥਿਰ ਪਦ ਪਾਵਈ। ਹਾਂ ਕਹਿਓ ਮੁੰਡੀਏ ਜੀ ਮੁੰਡ, ਇਉਂ ਕਿਹਾ ਵੀ ਮਹਾਰਾਜ ਗੋਰਖਨਾਥ ਜੀ ਮੇਰਾ ਸਿਰ ਮੁੰਨੀਏ ਜੀ, ਇਸ ਕਰਕੇ ਜਿਹੜਾ ਇਸ਼ਤਤ ਰਹਿਣ ਵਾਲਾ ਅਹੁਦਾ ਮੈਂ ਪਾ ਲਵਾਂ ਜੀ। ਗੋਰਖ ਨਕਾਨ ਪਾਰ ਮੁੰਡਿਓ ਹੈ ਸਵਾਰ ਤੋਂ ਕੋ। ਸਵੇਰੇ ਕਹਿੰਦੇ ਗੋਰਖ ਨੇ ਕੰਨ ਜੇ ਤੇੜੇ ਪਾੜੇ ਤੇ ਮੁੰਦਰਾ ਪਵਾ ਤੀ ਸੁਨਾ ਸਵਾਰ ਕੇ ਤੇਰਾ ਸਿਰ ਮੁੰਨਿਆ। ਤਬ ਹੂੰ ਕੋ ਭਯੋ ਸਿੱਧ ਭਸਮ ਲਗਾਵਈ। ਮਹਾਰਾਜ ਭਾਗ ਛੱਡ ਕੇ ਤਦੋਂ ਤੱਕ ਕਹਿੰਦੇ ਸਵਾਹ ਜੀ ਮਲ ਕੇ ਤੂੰ ਸਿੱਧ ਬਣ ਗਿਆ। ਸੋਰਠਾ ਸੁਣ ਕਰ ਬਿਸਮੈ ਹੋਏ। ਮਹਾਰਾਜ ਤੋਂ ਸੁਣ ਕੇ ਤੇ ਬਹੁਤ ਚਰਜਾ ਹੋਇਆ। ਪਤੇ ਬਤਾਏ ਸਰਬ ਜਬ। ਮਹਾਰਾਜ ਨੇ ਸਾਰੇ ਪਤੇ ਦੱਸਤੇ ਦੇ। ਭਰਮ ਹਿਰਦੈ ਤੇ ਖੋਏ। ਜਿਹੜਾ ਕੋਈ ਭਰਮ ਭੁਲੇਲਾ ਨੂੰ ਆਇਆ ਹੈ ਜਾਣੇ ਸ੍ਰੀ ਅਵਤਾਰ ਹਰ। ਜਾਣ ਲਿਆ ਵੀ ਗੁਰੂ ਨਾਨਕ ਸਾਹਿਬ ਤਾਂ ਪਰਮੇਸ਼ਰ ਦਾ ਅਵਤਾਰ ਹੈ। ਲਖ ਨਿਜ ਸਫਲ ਸਰੀਰ। ਆਪਣੇ ਮਨੁੱਖਾ ਸਰੀਰ ਨੂੰ ਇਹਨੇ ਸਫਲ ਜਾਣਿਆ। ਭਇਓ ਦਰਸ ਜਗਦੀਸ਼ ਕੋ। ਤਾਂ ਗੁਰੂ ਨਾਨਕ ਜੋ ਜਗ ਦੇ ਮਾਲਕ ਹੈ ਉਹਨਾਂ ਦਾ ਦਰਸ਼ਨ ਹੋ ਗਿਆ। ਲੇਨੇ ਪਤੋ ਗਹੀਰ। ਤਗੜਾ ਡੂੰਘਾ ਪਤਾ ਲੈਣ ਵਾਸਤੇ। ਬਹਰ ਹਨੀਫਾ ਬੋਲਿਓ। ਰੇ ਹਨੀਫਾ ਕਹਿੰਦੇ ਸਿੱਧ ਬੋਲਿਆ ਸਤਿਗੁਰਾਂ ਨੂੰ। ਦੋਹਰਾ ਕੌਣ ਥਾਨ ਮੁੰਡਿਓ ਮੁਜੈ। ਮਹਾਰਾਜ ਨੂੰ ਕਹਿਣ ਲੱਗਿਆ ਮਹਾਰਾਜ ਇਹ ਵੀ ਦੱਸ ਦਿਓ ਨਾਲ ਵੀ ਕਿਹੜੇ ਥਾਂ ਮੇਰਾ ਸਿਰ ਮੁੰਨਿਆ ਸੀ ਗੋਰਖਨਾਥ ਨੇ। ਸੋ ਤੁਮ ਦੇ ਹੋ ਬਤਾਏ। ਉਹ ਜਦੋਂ ਤੁਸੀਂ ਮਹਾਰਾਜ ਦੱਸ ਦਿਓਗੇ ਨਾ ਸਹੀ ਸਹੀ। ਜਾਣੋ ਮੈਂ ਅਵਤਾਰ ਤਬ। ਫਿਰ ਤਾਂ ਮੈਂ ਜਾਣ ਲਾਂਗਾ ਵੀ ਕਹਿੰਦੇ ਅਵਤਾਰ ਆ ਗਿਆ। ਭਵ ਤਾਰਨ ਹਿਤ ਆਏ। ਸੰਸਾਰ ਨੂੰ ਤਾਰਨ ਵਾਸਤੇ ਪਰਮੇਸ਼ਰੀ ਅਵਤਾਰ ਧਾਰ ਕੇ ਆ ਗਿਆ ਹੈ। ਕਬਿਤ ਬੋਲੇ ਹੈ ਕਿਰਪਾਲ ਲੂੰਡੇ ਪੀਪਲ ਕੇ ਤਲੇ ਬੈਠ। ਗੁਰੂ ਮਹਾਰਾਜ ਬੋਲੇ ਤੇ ਆਲੂ ਕਿਰਪਾਲੂ ਹਨੀਫੇ ਸਿੱਧ, ਜਿਹੜਾ ਉਪਰੋਂ ਕੱਟਿਆ ਜਾ ਨਾ ਪਿੱਪਲ ਜਿਹਨੂੰ ਲੁੰਡਾ ਪਿੱਪਲ ਕਹਿੰਦਾ ਉਹਦੇ ਹੇਠਾਂ ਬੈਠ ਕੇ। ਮੁੰਡ ਤੇਰ ਮੁੰਡ ਸੰਗ ਲੀਨੋ ਹੈ ਰਲਾਇਕ। ਤੇਰਾ ਸਿਰਜਾ ਮੁੰਨ ਕੇ ਤੇ ਤੈਨੂੰ ਰਾਜ ਭਾਗ ਛਡਾ ਕੇ ਗੋਰਖ ਨਾਥ ਨੇ ਆਪਣੇ ਨਾਲ ਲਾ ਲਿਆ ਸੀ। ਰਾਜ ਦੇਸ਼ ਕੋਸ਼ ਦਾਸੀ ਦਾਸ ਸੁਤ ਨਾਰੀ ਸੈਨ, ਜਿਹੜਾ ਰਾਜ ਭਾਗ ਉਹ ਵੀ, ਜਿਹੜਾ ਦੇਸ਼ ਇਲਾਕਾ ਉਹ ਵੀ, ਖਜ਼ਾਨੇ ਵੀ, ਦਾਸ ਤੇ ਦਾਸੀਆਂ, ਹੋਰ ਜਿਹੜੇ ਕੋਈ ਪੁੱਤਰ ਹਨ, ਨਾਰੀ ਇਸਤਰੀ ਘਰ ਵਾਲੀਆਂ, ਸ਼ੋਰ ਦੀਨੀ ਸੌਜ ਸਭ ਲੀਨੀ ਸੁਧ ਨਹਿਲੀਨੀ ਸੁਧ, ਸਾਰੀ ਕਹਿੰਦੇ ਸਮੱਗਰੀ ਤੈਨੇ ਛੱਡ ਦਿੱਤੀ, ਕਿਸੇ ਦੀ ਮੁੜ ਕੇ ਘਰੇ ਜਾ ਕੇ ਖਬਰਸਾਰ ਨੀ ਲਈ ਤੈਨੇ। ਐਸੇ ਸੁਣ ਬੈਨ ਗੁਣ ਐਨ ਕੇ ਪੀ ਚੈਨ ਮਨ, ਇਸ ਤਰ੍ਹਾਂ ਦੇ ਜੋ ਗੁਣਾਂ ਦੇ ਘਰ ਸਤਿਗੁਰੂਆਂ ਦੇ ਬਚਨ ਸੁਣ ਕੇ ਹਨੀਫੇ ਸਿੱਧੇ ਮਨ ਦੇ ਵਿੱਚ ਸ਼ਾਂਤੀ ਹੋਈ ਹੈ, ਮਨ ਟਿਕ ਗਿਆ। ਬੰਦੇ ਗਤ ਦੈਨ ਪਦ ਦੋਨੋ ਸੀਸ ਨਾਇਕ ਹੈ, ਇਸ ਤਰ੍ਹਾਂ ਸਿਰ ਨਵਾ ਕੇ ਦੋਵੇਂ ਚਰਨਾਂ ਤੇ ਇਸਨੇ ਨਮਸਕਾਰ ਕੀਤੀ। ਹੀਨ ਨਿਜ ਜਾਨਕੀ ਨੂੰ ਮੇਰ ਕੋ ਪਿਆਨ, ਆਪਣੇ ਆਪ ਨੂੰ ਗੁਰੂ ਮਹਾਰਾਜ ਤੋਂ ਕਹਿੰਦੇ ਨੀਵਾਂ ਜਾਣ ਕੇ ਹਨੀਫੇ ਨੇ ਫਿਰ ਸੁਮੇਰ ਪਰਬਤ ਵੱਲ ਨੂੰ ਚੱਲਣਾ ਕੀਤਾ। ਨੀਕੇ ਬਚਨ ਬਖਾਨ ਗਯੋ ਹਿਰਦੇ ਸੁਧ ਪਾਏ ਕੈ, ਹਿਰਦੇ ਵਿੱਚ ਮਹਾਰਾਜ ਦੀ ਪੂਰੀ ਖਬਰ ਸਾਰ ਪਾ ਕੇ ਚੰਗੇ ਬਚਨ ਕਹਿੰਦਾ ਹੋਇਆ ਚਲਿਆ ਗਿਆ। ਦੋਹਰਾ ਗੋਰਖ ਕੇ ਡਿੱਗ ਜਾਏ ਕੈ, ਹਨੀਫਾ ਸਿਧ ਗੋਰਖ ਨਾਥ ਗੁਰੂ ਕੋਲ ਜਾ ਕੇ ਉਸਤਤ ਕੀਨ ਬਖਾਨ, ਨਾਨਕ ਸਾਹਿਬ ਦੀ ਬੜੀ ਇਹਨੇ ਉਸਤਤੀ ਕੀਤੀ। ਕਲਾਵਾਨ ਸਰ ਬਗ ਸੋ, ਕੁਲ ਗੋਰਖ ਨਾਥ ਜੀ ਗੁਰੂ ਨਾਨਕ ਸਾਹਿਬ ਬੜੀਆਂ ਸ਼ਕਤੀਆਂ ਵਾਲੇ, ਬੜੀ ਸਰਬਗਤਾ ਵਾਲੇ ਆ, ਮਹਿਮਾ ਜਾਹਿ ਮਹਾਨ, ਇਹਨਾਂ ਦੀ ਮਹਾਨ ਹੀ ਮਹਾਨ ਮਹਿਮਾ ਹੈ। ਕਬਿਤ ਗੋਰਖ ਬੁਲਾਏ ਸਿੱਧ ਭੂਤ ਵੇ ਸੁਣਾਏ, ਉਸ ਵੇਲੇ ਗੋਰਖ ਨਾਥ ਤੇ ਨੂੰ ਕਹਿੰਦੇ ਇੱਕ ਜਿਹੜਾ ਭੂਤਵਾ ਨਾਮ ਦਾ ਸਿੱਧ ਸੀ, ਉਹਨੂੰ ਕਹਿੰਦੇ ਬੁਲਾਇਆ ਤੇ ਸੁਣਾ ਕੇ ਉਹਨੂੰ ਕਿਹਾ, ਕਹਿਓ ਤਾਕੋ ਸਮਝਾਏ ਉਪਦੇਸ਼ ਦੇ ਹੋ ਜਾਈਏ, ਉਸ ਨੂੰ ਕਿਹਾ ਵੀ ਉਹ ਜਿਹੜੇ ਗੁਰੂ ਨਾਨਕ ਸਾਹਿਬ ਜੀ ਇਧਰ ਨੂੰ ਆ ਰਹੇ ਹੈ, ਤੂੰ ਬਈ ਭੂਤ ਵੇ ਸਿਰ ਜਾ ਕੇ ਸਮਝਾ ਕੇ ਉਹਨਾਂ ਨੂੰ ਉਪਦੇਸ਼ ਦੇ। ਆਵਾ ਸੁਣ ਧਾਏ ਗੁਰੂ ਨਾਨਕ ਸੁਹਾਏ ਜੈ ਹੈ, ਉਹ ਕਹਿੰਦੇ ਸੁਣ ਕੇ ਭੂਤ ਵੇ ਨਾਮ ਦਾ ਸਿੱਧ ਆਇਆ ਦੌੜੇ ਆ, ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਸੋਭ ਨੀਕ ਹੋ ਰਹੇ ਹੈ, ਬਚਨ ਅਲਾਏ ਬਲ ਹੱਠ ਕੋ ਗਵਾਈ, ਸਾਰ ਭੂਰਵੇ ਸਿੱਧ ਨੇ ਬਚਨ ਕੀਤੇ ਹੈ, ਇਹ ਬੱਚੇ ਹੱਠ ਨੂੰ ਗਵਾ ਦਈਏ, ਛੱਡ ਦਈਏ, ਚਰਨ ਲਗਾਏ ਗੁਰੂ ਗੋਰਖ ਕਰਾਏ ਤੇਰੋ, ਇਹਨੂੰ ਕਹਿੰਦੇ ਗੋਰਖਨਾਥ ਦੇ ਚਰਨੀ ਲਾ ਕੇ ਉਹਨਾਂ ਨੂੰ ਗੋਰਖਨਾਥ ਨੂੰ ਗੁਰੂ ਬਣਾ ਕੇ, ਮਰਨ ਮਿਟਾਏ ਐਸੇ ਪਦ ਜ ਕਿਉਂ ਨਾ ਪਾਈ, ਤੇਰਾ ਮਰਨ ਮਿਟਾਏ ਤੇਰਾ ਮੌਤ ਦਾ ਦੁੱਖ ਮਿਟਾ ਕੇ, ਇਸ ਤਰ੍ਹਾਂ ਕਿਉਂ ਨੀ ਤੂੰ ਪਦ ਨੂੰ ਪਾਉਣਾ ਚਾਹੁੰਦਾ, ਪਹੁੰਚੋ ਤੂੰ ਆਏ ਨਹ ਸ਼ੂਸ਼ਾ ਹਟ ਜਾਏ, ਬਾਰ ਕੇ ਹੁਣ ਤੂੰ ਆ ਪਹੁੰਚੀ ਹੈ, ਗੋਰਖਨਾਥ ਨੂੰ ਗੁਰੂ ਧਾਰੇ ਤਾਂ ਤੂੰ ਕਿਤੇ ਹੁਣ ਪਿੱਛੇ ਖਾਲੀ ਨਾ ਮੁੜ ਜਾਈ, ਜਾਂ ਤੇ ਕਹੋ ਤੋਹੇ ਜੀਏ ਹੋਏ ਜੋ ਸੁਣੀ ਜੀ ਸੁਣਾਈ, ਇਸ ਕਰਕੇ ਤੈਨੂੰ ਮੈਂ ਇਹ ਕਹਿ ਰਿਹਾ ਪੂਤਵੇ ਸਿਰ, ਜੋ ਜੀ ਵਿੱਚ ਦਿਲ ਹੈ ਜੀ ਉਹ ਖੋਲ ਕੇ ਮੈਨੂੰ ਸੁਣਾ ਦਈਏ। ਸ੍ਰੀ ਗੁਰੂ ਕਹਿਤ ਬੈਨ ਛੂਸ਼ਾ ਸੋ ਰਹਿਤ ਜੋ, ਗੁਰੂ ਮਹਾਰਾਜ ਕਹਿਣ ਲੱਗੇ ਉਹ ਵੀ ਭੂਤ ਵੇ ਸਿਦ ਉਹ ਖਾਲੀ ਰਹਿੰਦਾ ਹੁੰਦਾ ਮਨੁੱਖ, ਨਾਮ ਨਾ ਜਪਤ ਦੁੱਖ ਪਾਏ ਜਮ ਤ੍ਰਾਸ ਕੋ, ਜਿਹੜਾ ਨਾਮ ਨੀ ਨਾ ਜਪਦਾ ਉਹ ਮਨੁੱਖ ਖਾਲੀ ਰਹਿੰਦਾ, ਉਹੀ ਜਮਾਂ ਦਾ ਡਰ ਤੇ ਦੁੱਖ ਪਾਉਂਦਾ ਹੁੰਦਾ, ਮਾਨ ਕੋ ਮਿਟਾਏ ਸਭਾ ਚਰਨ ਲਗਾਏ ਆਪ, ਸੁਣ ਲਵਾ ਪੂਰੇ ਸਾਰਿਆਂ ਤੁਹਾਡਿਆਂ ਦਾ ਮਾਨ ਹੰਕਾਰ ਕੇ ਸਾਰਿਆਂ ਨੂੰ ਆਪਣੇ ਚਰਨੀ ਲਗਾ ਕੇ ਚਰਨੀ ਪੁਆ ਕੇ, ਹੁਣ ਨਹੀਂ ਹਟ ਜਾਏ ਹਮ ਆਵ ਤੁਮ ਪਾਸ ਕੋ, ਕਹਿੰਦੇ ਅਸੀਂ ਪਿੱਛੇ ਨਹੀਂ ਮੁੜ ਜਾਵਾਂਗੇ, ਅਸੀਂ ਤੁਹਾਡੇ ਕੋਲ ਨੂੰ ਆਵਾਂਗੇ, ਪਾਸ ਕੋਲ ਆਵਾਂਗੇ। ਜਨਮ ਮਰਨ ਕੋ ਅਤੰਕ ਮਨ ਮਾਨੇ ਸੋ, ਮਹਾਰਾਜ ਕਹਿੰਦੇ ਜੰਮਣ ਮਰਨ ਦਾ ਜਿਹੜਾ ਡਰ ਹੈ ਉਹ ਮਨ ਵਿੱਚ ਮੰਨਦਾ ਹੁੰਦਾ ਹੈ, ਦੇਹ ਵਿਖੇ ਹੰਤਾ ਅਤ ਧਾਰਿਓ ਅਭਿਆਸ ਕੋ, ਜਿਹਨੇ ਕਹਿੰਦੇ ਦੇਹ ਦੀ ਹੰਗਤਾ ਦਾ ਬੜਾ ਭਾਰੀ ਅਭਿਆਸ ਇਤਿਹਾਸ ਧਾਰਿਆ ਹੁੰਦਾ ਹੈ, ਰੰਚਕ ਸਨੇਹ ਗਿਆਨੀ ਕਰੇ ਨਹਿ ਦੇਹ ਵਿਖੇ, ਜਿਹੜਾ ਗਿਆਨਵਾਨ ਪੁਰਸ਼ ਆ ਦੇਹ ਦੇ ਵਿੱਚ ਥੋੜੇ ਮਾਤਰ ਵੀ ਕੋਈ ਮੋਹ ਨੀ ਕਰਦਾ ਹੁੰਦਾ, ਰਹੇ ਤੇ ਹਰਖ ਨਹੀਂ ਸ਼ੋਕ ਨਾ ਵਿਨਾਸ਼ ਕੋ, ਦੇਹ ਰਹੇ ਤੇ ਜੇ ਉਹਨੂੰ ਕੋਈ ਖੁਸ਼ੀ ਨਹੀਂ ਹੁੰਦੀ ਹੈ, ਜੇ ਦੇਹ ਨਰਾਸ ਹੁੰਦੀ ਹੋਵੇ ਨਾ ਮਰਦੀ ਹੋਵੇ, ਉਹ ਕੋਈ ਸ਼ੋਕ ਨਹੀਂ ਕਰਦਾ ਹੁੰਦਾ ਹੈ। ਦੋਹਰਾ ਸੁਣ ਕੇ ਜਾਣੇ ਗਿਆਨ ਘਨ, ਭੂਤ ਵੇ ਨੇ ਮਹਾਰਾਜ ਤੋਂ ਬਚਨ ਸੁਣ ਲਏ ਵੀ ਇਹ ਤਾਂ ਇੱਕ ਰਸ ਗਿਆਨ ਦਾ ਹੀ ਹੈ, ਗਿਆਨ ਦੇ ਬੱਦਲ ਹੀ ਹੈ। ਗਮਨਿਓ ਨਿਜ ਅਸਥਾਨ, ਜਿਹੜਾ ਆਪਣਾ ਅਸਥਾਨ ਸਮੇਰ ਪਰਵਤ ਉਧਰ ਨੂੰ ਚਲਿਆ ਗਿਆ ਇਹ ਸਿੱਧ। ਗੋਰਖ ਕੇ ਢਿੱਗ ਬੈਠ ਕੇ, ਗੋਰਖ ਨਾਥ ਦੇ ਕੋਲ ਬੈਠ ਕੇ, ਕੀਨ ਬਿਰਤੰਤ ਬਖਾਨ, ਸਾਰਾ ਇਸ ਨੇ ਪ੍ਰਸੰਗ ਆਖਣਾ ਕੀਤਾ। ਤਿਹ ਤੂਸ਼ਨ ਕਰ ਵਾਇਕ, ਉਸ ਜਿਹੜਾ ਭੂਤ ਵੇ ਸਿੱਧ ਉਸਦੇ ਤਾਈ ਗੋਰਖਨਾਥ ਨੇ ਚੁੱਪ ਕਰਵਾਇਆ। ਗੋਰਖ ਆਇਸ ਦੀਨ, ਗੋਰਖਨਾਥ ਨੇ ਆਗਾ ਦਿੱਤੀ, ਹੈ ਕੋ ਸਿੱਧ ਸਮਰੱਥ ਜੋ, ਵੀ ਤੁਹਾਡੇ ਵਿੱਚੋਂ ਕੋਈ ਤਾਕਤਵਰ ਸ਼ਕਤੀ ਵਾਲਾ ਸਿੱਧ ਹੈਗਾ। ਜੀਤਾ ਹੈ ਬਚਨ ਪ੍ਰਵੀਨ, ਜਿਹੜਾ ਆਪਣੇ ਪ੍ਰਵੀਨ ਬਚਨਾਂ ਨਾਲ ਗੁਰੂ ਨਾਨਕ ਸਾਹਿਬ ਨੂੰ ਜਿੱਤ ਲੈ, ਜਾਂ ਜੋ ਬਚਨ ਕਰਨ ਵਿੱਚ ਸਿਆਣੇ ਉਹਨਾਂ ਨੂੰ ਜਾ ਕੇ ਜਿੱਤ ਲਵੇ। ਚਰਪਟ ਕਰ ਉਰ ਤਮਕ ਕੋ, ਉਸ ਵੇਲੇ ਜਿਹੜਾ ਚਰਪਟ ਨਾਰ ਸੀ ਹਿਰਦੇ ਵਿੱਚ ਗੁੱਸਾ ਜਾ ਕਰਕੇ, ਆਵਾ ਗੁਰ ਕੇ ਪਾਸ, ਗੁਰੂ ਨਾ ਗੋਰਖ ਦਾ ਭੇਜਿਆ ਹੋਇਆ ਮਹਾਰਾਜ ਦੇ ਚਰਨਾਂ ਕੋਲ ਆ ਗਿਆ। ਬੈਠਿਓ ਤਬ ਹੈ ਸਮੀਪ ਹੋਇ, ਬਹੁਤ ਨੇੜੇ ਜੇ ਹੋ ਕੇ ਚਰਪਟ ਨਾਥ ਬੈਠ ਗਿਆ। ਕਿੰਨੇ ਬਚਨ ਪ੍ਰਕਾਸ਼, ਇਸ ਤਰ੍ਹਾਂ ਦੇ ਨੇ ਪ੍ਰਗਟੀ ਬਚਨ ਕੀਤੇ। ਸਵਈਆ ਆਸਨ ਬੈਸਨ ਹੈ ਕਿਹਠਾ, ਗੁਰੂ ਨਾਨਕ ਸਾਹਿਬ ਕਿਸ ਅਸਥਾਨ ਤੇ ਤੁਸੀਂ ਆਸਣਾ ਲਾ ਕੇ ਬੈਠਦੇ ਹੋ? ਤਬ ਭੋਜਨ ਕੌਣ ਅਚੋਜ ਅਧਾਰਾ, ਤੁਹਾਡਾ ਕਿਹੜਾ ਭੋਜਨ ਹੈ ਜਿਹਦੇ ਛੱਕੇ ਤੁਸੀਂ ਆਸਰੇ ਰਹਿੰਦੇ ਹੋ? ਸੇਜ ਡਸਾਏ ਕਹਾਂ ਬਿਸਰਾਮ ਕੀ, ਆਰਾਮ ਕਰਨ ਵਾਲੀ ਕਿਹੜੀ ਤੁਸੀਂ ਸੇਜਾ ਡਾਈ ਪਣਗ ਡਾਇਆ ਹੈ? ਕੌਣ ਅੰਦਕੂਲ ਸਰੀਰ ਪਤਾਰਾ, ਕਿਹੜਾ ਕਪੜਾ ਅਸਲੀ ਸਰੀਰ ਤੇ ਤੁਸੀਂ ਧਾਰਨ ਕੀਤਾ ਹੈ? ਆਸਨ ਬੈਸਨ ਦੇਹ ਭੀਤਰ, ਮਹਾਰਾਜ ਕਹਿੰਦੇ ਜਿਹੜੇ ਆਦੇ ਹੈ ਨਾ ਇਹਦੇ ਵਿੱਚ ਅੰਤਰਮੁਖ ਹੋ ਕੇ ਜਿਹੜਾ ਬੈਠਣਾ ਹੈ, ਇਹ ਆਸਣ ਲਾ ਕੇ ਬੈਠ ਰਿਹਾ ਅੰਤਰਮੁਖ ਹੋ ਕੇ ਸਰੀਰ ਦੇ ਅੰਦਰ। ਨਾਮ ਸੁਭੋਜਨ ਜਾਨ ਹਮਾਰਾ, ਸਾਡਾ ਜਿਹੜਾ ਨਾਮ ਹੈ ਇਹੀ ਕਹਿੰਦੇ ਭੋਜਨ ਹੈ ਜਾਣ ਲਾ। ਚੀਰ ਖਿਮਾ ਤਨ ਪੈ ਪਹਿਰੇ, ਬਾਕੀ ਕਹਿੰਦੇ ਜਿਹੜੀ ਸਹਾਰਨ ਸ਼ਕਤੀ ਹੈ ਇਹਦੇ ਸਰੀਰ ਤੇ ਕੱਪੜੇ ਪਹਿਨੇ, ਸਹਾਰਨ ਸ਼ਕਤੀ ਧਾਰਨ ਕੀਤੀ ਹੈ। ਸੁੱਠ ਸੇਜ ਡਸੀ ਦਸਵੇਂ ਵਰ ਦੁਆਰਾ, ਜਿਹੜਾ ਸੇਜ ਦਸਵਾਂ ਦੁਆਰ ਆ ਉਹਦੇ ਵੀ ਸੋਹਣੀ ਸੇਜਾ ਕਹਿੰਦੇ ਡਾਈ ਦਸਵੇਂ ਦੁਆਰ ਵਿੱਚ ਅਸੀਂ ਟਿਕਦੇ ਹਾਂ, ਇਸੇ ਜਾ ਤੇ ਟਿਕਦੇ ਹਾਂ। ਕਬਿਤ ਚਰਪਟ ਖਟਪਟ ਮਿੱਟੀ ਘਟਪਟ, ਹਾਂ ਉਸੇ ਵੇਲੇ ਕਹਿੰਦੇ ਜਿਹੜਾ ਇਹ ਚਰਪਟ ਨਾਸ ਇਹਦੇ ਹਿਰਦੇ ਦੇ ਪੜਦੀ ਜਿਹੜੀ ਖਟਪਟੀ ਜੀ ਧੁਖਦੀ ਜੀ ਉੱਠ ਗਈ, ਉਹ ਮਿਟ ਗਈ ਹੈ। ਤਟ ਗੋਰਖ ਕੇ ਸੱਟਪਟ ਬੈਠ ਕੇ ਉਚਾਰੀਆ, ਤਟ ਗੋਰਖ ਕੇ ਸੱਟਪਟ ਬੈਠ ਕੇ ਉਚਾਰੀਏ ਕਬਿਤ, ਕਹਿੰਦੇ ਗੋਰਖਨਾਥ ਦੇ ਕੋਲ ਜਾ ਕੇ ਬੜੀ ਛੇਤੀ ਦੇ ਕਿਉਂ ਕਿਹਾ ਹੈ? ਪੂਰਨ ਵਿਕਟ ਨਹ ਜਾਣੋ ਤਾਂ ਕੋ ਘਟ ਕੈਸੇ, ਗੋਰਖਨਾਥ ਜੀ ਗੁਰੂ ਨਾਨਕ ਸਾਹਿਬ ਜੀ ਪੂਰਨ ਹੈ, ਇਸ ਤਰ੍ਹਾਂ ਕਹਿੰਦੇ ਉਹ ਬਹੁਤ ਸਖਤ ਹੈ, ਉਹ ਕਿਸੇ ਤਰ੍ਹਾਂ ਤੋਂ ਕਿਸੇ ਘੱਟ ਨਹੀਂ ਹਨ। ਕੋ ਬਿਦ ਲਟੈ ਨਹਿ ਟਰਤ ਨਟਾਰੀਆ, ਕਿਸੇ ਤਰੀਕੇ ਨਾਲ ਉਹ ਲਟੈ ਨਹਿ ਕਿ ਨਿਰਤਰ ਨਹੀਂ ਹੁੰਦਾ ਹੈ, ਜਵਾਬ ਦਿੰਦਾ ਚੁੱਪ ਨਹੀਂ ਹੁੰਦਾ ਹੈ, ਤੇ ਟਲਿਆ ਹੋਇਆ ਟਲਦੇ ਨਹੀਂ ਹੈ, ਪਰ ਮੁੜਿਆ ਹੋਇਆ ਕਿਸੇ ਦੇ ਉਹ ਮੁੜਦੇ ਨਹੀਂ ਹੈ। ਝੰਗਰ ਸੁਨਤ ਮਨ ਖਾਏ ਕਹਿ ਤਮਕ ਕਹਿ, ਹਾਂ ਜਗਨਨਾਥ ਕੋਲ ਬੈਠਾ ਸੀ ਸੁਣ ਕੇ ਨੇ ਮਨ ਵਿੱਚ ਗੁੱਸਾ ਜਾ ਖਾਦਾ ਹੈ। ਕਹਿ ਕੈਸੋ ਮਾਈ ਮੁੰਡਾ ਦੇਹੋ ਆਇਸ ਨਿਹਾਰੀਆ, ਕਹਿਣਗਾ ਗੋਰਖਨਾਥ ਜੀ ਮੈਂ ਮਾਈ ਮੁੰਡੇ ਨੂੰ ਦੇਖਦਾ ਕਿਹੋ ਜਿਹਾ, ਆਗਿਆ ਦੋ ਮੈਂ ਹੁਣੇ ਜਾ ਕੇ ਤੱਕਦਾ। ਖਿਨ ਮਾਹੇ ਆਏ ਬੈਠ ਬਚਨ ਅਲਾਏ, ਉਸੇ ਵੇੜੇ ਕਹਿੰਦੇ ਆ ਗਿਆ ਛਿੰਦੇ ਵਿੱਚ ਚੰਗਰਨਾਥ ਆਉਂਦਿਆਂ ਸਾਰੀ ਨੇ ਬਚਨ ਕਿਹਾ। ਬਿਨਾ ਦੂਧ ਬਾਰੇ ਕੋ ਕੈਸੇ ਪ੍ਰਤ ਪਾਰੀਆ, ਸੋ ਕਹਿੰਦੇ ਬਿਨਾ ਬੱਚਿਆਂ ਦੁੱਧ ਤੋਂ ਆਪਣਾ ਜਿਹੜਾ ਬੱਚਾ ਤੁਸੀਂ ਪਾਲਿਆ ਪੋਸਿਆ ਹੈ, ਦੁਹਰਾ ਕੌਣ ਨਾਮ ਕਿਤ ਜਾਹੋਗੇ, ਤੁਹਾਡਾ ਕਿਹੜਾ ਨਾਮ ਹੈ, ਕਿਸ ਕਿੱਥੇ ਜਾਓਗੇ, ਰਹੋ ਕੌਣ ਸੇ ਦੇਸ਼, ਕਿਹੜੇ ਇਲਾਕੇ ਦੇਸ਼ ਵਿੱਚ ਤੁਸੀਂ ਰਹਿੰਦੇ ਹੋ, ਝੰਗਰ ਬੂਝੈ ਤਾਹੇ ਕੋ, ਮੇਰਾ ਨਾਮ ਝੰਗਰ ਨਾਥ ਹੈ, ਤੁਹਾਨੂੰ ਪੁੱਛਦਾ ਕੌਣ ਤੁਮਾਰਾ ਭੇਸ, ਤੁਹਾਡਾ ਜਿਹੜਾ ਸਰੀਰ ਤੇ ਭੇਖ ਧਾਰਿਆ ਹੈ ਕਿਸਦਾ ਹੈ, ਕਿਹੜਾ ਧਾਰਿਆ ਲਿਬਾਸ, ਸਵਈਆ ਭੌਂਦੂ ਸੁਣੋ ਹਮ ਨਾਨਕ ਨਾਮ, ਗੁਰੂ ਮਹਾਰਾਜ ਕਹਿਣ ਲੱਗੇ ਉਹ ਭੌਂਦੂ ਆ, ਮੂਰਖ ਨੂੰ ਵੀ ਕਹਿ ਦਿੰਦੇ ਜਿਹੜਾ ਥਾਂ ਥਾਂ ਭੌਂਦਾ ਫਿਰੇ ਗੇੜੇ ਕੱਢਦਾ ਫਿਰੇ, ਉਹਨੂੰ ਵੀ ਭੌਂਦੂ ਕਹਿੰਦੇ, ਉਹ ਥਾਂ ਥਾਂ ਗੇੜੇ ਕੱਢਣ ਵਾਲੇ ਸੁਣ ਲਾ ਸਾਡਾ ਨਾਮ ਨਾਨਕ, ਲੱਗੀ ਲਿਵ ਤੇ ਉਰ ਬਾਰਿਕ ਪਾਰਾ, ਕਹਿੰਦੇ ਨਾਮ ਦੇ ਵਿੱਚ ਬਿਰਤੀ ਲੱਗੀ ਆ, ਜਿਹੜਾ ਹਿਰਦੇ ਵਿੱਚ ਮਨ ਰੂਪੀ ਬੱਚਿਆਂ ਨੂੰ ਪਾਲਿਆ ਪੋਸਿਆ ਹੈ, ਕਾਜ ਕਹਾ ਤਹ ਜਾ ਮਹਿਗੇ, ਕਹਿੰਦੇ ਜਿੱਥੇ ਸਾਡਾ ਕੋਈ ਕੰਮ ਹੈਗਾ ਉੱਥੇ ਅਸੀਂ ਚਲੇ ਜਾਵਾਂਗੇ, ਨਗਰੀ ਸ਼ਿਵ ਦੇਸ਼ ਪਛਾਣ ਹਮਾਰਾ, ਕਹਿੰਦੇ ਸਾਡਾ ਜਿਹੜਾ ਦੇਸ਼ ਹੈ ਸ਼ਿਵ ਨਗਰੀ ਹੈ, ਉਹ ਜਿਹੜਾ ਕਲਿਆਣ ਸਰੂਪ ਵਾਹਿਗੁਰੂ ਹੈ ਉਹੀ ਸਾਡਾ ਦੇਸ਼ ਹੈ, ਵਾਹਿਗੁਰੂ ਵਿੱਚ ਹੀ ਅਸੀਂ ਰਹਿੰਦੇ ਹਾਂ, ਜਾਂ ਕਲਿਆਣ ਸਰੂਪ ਦੀ ਨਗਰੀ ਸਾਰ ਸੰਗਤ ਹੈ, ਸਾਰ ਸੰਗਤ ਰੂਪੀ ਨਗਰ ਵਿੱਚ ਥਾਂ ਵਿੱਚ ਅਸੀਂ ਰਹਿੰਦੇ ਹਾਂ ਹਮੇਸ਼ਾ, ਭੁੱਲੇ ਸੋ ਗੋਰਖ ਉੱਤਮ ਪੰਥ ਤੇ, ਮਹਾਰਾਜ ਕਹਿੰਦਾ ਝੰਗਰ ਨਾਥ ਸੁਣ ਲਾ, ਤੇਰੇ ਗੋਰਖ ਨਾਥ ਵਰਗੇ ਜਿਹੜਾ ਉੱਤਮ ਰਸਤਾ ਸੀ ਉਹਨੂੰ ਭੁੱਲ ਗਏ, ਔਦ ਵਧਾਇਕ ਮਾਨ ਅਪਾਰਾ, ਅਮਰ ਜੀ ਬੁਲਾ ਗਿਆ ਬੇਨਤੀ, ਕਹਿੰਦੇ ਮਾਨ ਹੋ ਗਿਆ ਹੰਕਾਰ ਹੋ ਪਿਆ, ਯੋ ਸੁਣ ਝੰਗਰ ਲੱਜਤ ਹੋਏ, ਇਹ ਤਰ੍ਹਾਂ ਖਰੀਆਂ ਸਰੀਆਂ ਸੁਣ ਕੇ ਝੰਗਰ ਨਾਥ ਬਹੁਤ ਹੋ ਗਿਆ, ਸੁਮੇਰ ਭਜਾ ਇਕ ਬੈਨ ਉਚਾਰਾ, ਸੁਮੇਰ ਪਰਬਤ ਤੇ ਜਾ ਕੇ ਆ ਬਚਨ ਕਿਹਾ, ਸਵਈਆ ਕੋ ਜੁਗਤੀ ਕਰ ਨਾ ਅਟਕੈ, ਗੋਰਖ ਨਾਥ ਜੀ ਕਿਸੇ ਦਲੀਲ ਦੇ ਨਾਲ ਤਾਂ ਰੋਕਿਆ ਹੋਇਆ ਰੁਕਦਾ ਨੀ, ਤਤਕਾਲ ਹੀ ਉੱਤਰ ਦੇਤ ਬਤਾਈ, ਕਿਉਂਕਿ ਗੁਰੂ ਨਾਨਕ ਤਾਂ ਬੜੀ ਛੇਤੀ ਕਹਿੰਦੇ ਝਟਪਟ ਗਏ, ਪੂਰਾ ਉੱਤਰ ਦੇ ਦਿੰਦਾ, ਸੰਗੁਰ ਬੋਲ ਉਠਿਓ ਸੁਣ ਕੇ, ਉਸ ਵੇਲੇ ਕਹਿੰਦੇ ਚੰਗਰ ਤੋਂ ਬਾਅਦ ਫਿਰ ਜਿਹੜਾ ਸੰਗਰ ਨਾਥ ਸੀ ਉਹ ਬੋਲ ਉੱਠਿਆ, ਘਰ ਬਾਦ ਘੁਮੈ ਤੇ ਰੋਕਾਂ ਜਾਏ, ਗੋਰਖ ਨਾਥ ਜੀ ਮੈਂ ਝਗੜਾ ਕਰਕੇ ਉਸ ਗੁਰੂ ਨਾਨਕ ਨੂੰ ਜਾ ਕੇ ਰੋਕਦਾ, ਗੋਰਖ ਆਇਸ ਲੈ ਤਬੈ ਕਰ, ਉਸੇ ਵੇਲੇ ਗੋਰਖ ਨਾਥ ਦੀ ਆਗਿਆ ਲੈ ਕੇ ਸੰਗਰ ਨਾਥ ਨੇ, ਕਰ ਰੋਸ ਚੱਲਿਓ ਗੁਰ ਕੇ ਢਿੱਗ ਧਾਈ, ਗੁੱਸਾ ਜਾ ਕਰਕੇ ਧਾਵਾ ਕਰਕੇ ਚੱਲਿਆ ਮਹਾਰਾਜ ਦੇ ਵੱਲ ਨੂੰ, ਯੋ ਬਿਨਤਾ ਸੁਤ ਕੋ ਚਹ ਜੀਤਨ, ਜਿਸ ਤਰ੍ਹਾਂ ਕਹਿੰਦੇ ਜਿਹੜਾ ਗਰੜ ਹੈ ਉਸ ਨੂੰ ਕਹਿੰਦੇ ਜਿਤਨਾ ਚਾਹੇ, ਪੰਨਗ ਬਾਰ ਹੀ ਬਾਰ ਸਦਾਈ, ਜਿਹੜੇ ਸੱਪ ਬਾਰ ਬਾਰ ਕਹਿੰਦੇ ਚੱਲ ਕੇ ਆਉਣ, ਹੁਣ ਗਰੜ ਨੂੰ ਜਿੱਤਣ ਵਾਸਤੇ ਗੁਰੂ ਨਾਨਕ ਸਾਹਿਬ ਗਰੜ ਤੁਰ ਲੈ, ਇਹ ਜੋਗੀ ਹੈ ਸੱਪਾਂ ਵਰਗੇ ਬਾਰ ਬਾਰ ਕਹਿੰਦੇ ਜਿੱਤਣ ਲਈ ਆ ਰਹੇ, ਦੋਹਰਾ ਗਏ ਅਗਾਰੀ ਗੁਰੂ ਗਿਰ, ਇੱਧਰ ਗੁਰੂ ਮਹਾਰਾਜ ਅਗਲਾ ਜਿਹੜਾ ਪਹਾੜ ਹੈ ਉੱਥੇ ਚਲੇ ਗਏ, ਮੀਨਾ ਜਿਹ ਨਾਮ, ਜਿਸ ਪਹਾੜ ਦਾ ਨਾਮ ਹੈ ਮੀਨਾ, ਵੈਸੇ ਆਸਣ ਲਾਏ ਤਹਿ, ਉਸ ਕਹਿੰਦੇ ਪਹਾੜ ਦੇ ਉੱਪਰ ਆਸਣ ਲਾ ਕੇ ਬੈਠ ਗਏ, ਹਨਨ ਮਾਨ ਸਿੱਧ ਕਾਮ, ਇਹਨਾਂ ਦਾ ਸਿਰਫ ਸਿੱਧ ਕੰਮ ਇਹੀ ਹੈ, ਪ੍ਰਯੋਜਨ ਇਹੀ ਵੀ ਹੈ, ਜਿਹੜਾ ਸਿੱਧਾਂ ਦਾ ਮਾਣ ਹੰਕਾਰ ਉਹ ਨਾਸ ਕਰਨਾ ਹੈ, ਸੰਗਰ ਬੋਲਿਓ ਆਨਕ, ਇਹਨੇ ਨੂੰ ਮੀਨਾਗਰ ਪਹਾੜ ਤੇ ਆ ਕੇ ਸੰਗਰ ਸਿੱਧ ਬੋਲਿਆ, ਬਾਲੇ ਹੈ ਆਦੇਸ਼, ਬਾਲ ਕੇ ਆਦੇਸ਼ ਹੈ, ਸੁਣ ਤੂਸ਼ਨ ਮੁਖ ਤੇ ਰਹੇ, ਮਹਾਰਾਜ ਇਸ ਤਰ੍ਹਾਂ ਸੁਣ ਕੇ ਮੁਖੋਂ ਚੁੱਪ ਹੀ ਰਹੇ, ਮੁਸਕਾਨੇ ਜਗਤੇਸ਼, ਜਗਤ ਮਾਲਕ ਚੁੱਪ ਚੁਪਾਤੇ ਥੋੜਾ ਜਿਹਾ ਖਿੜ ਕਰਕੇ ਹੱਸੇ ਵੀ ਹੈ, ਸੁਰ ਠਾਰਸ ਮੈਂ ਸੰਗਰ ਹੋਏ, ਇਸ ਤਰ੍ਹਾਂ ਵੇਖ ਕੇ ਸੰਗਰ ਨਾਥ ਗੁੱਸੇ ਵਿੱਚ ਹੋਏ ਆਇਆ, ਅਸਬਿਦ ਬਚਨ ਅਲਾਵ ਹੀ, ਇਸ ਤਰ੍ਹਾਂ ਕਹਿੰਦੇ ਬਚਨ ਕਹਿਣ ਲੱਗਿਆ, ਉੱਤਰ ਦੇਤ ਨ ਕੋਏ, ਇਹ ਜਵਾਬ ਤਾਂ ਕੋਈ ਦਿੰਦਾ ਨਹੀਂ, ਮਾਈ ਮੁੰਡਾ ਹੱਸਤ ਹੈ, ਮਾਈ ਮੁੰਡਾ ਮਾਂ ਦਾ ਸਿਰ ਮੁੰਨਣ ਵਾਲਾ ਕਿਵੇਂ ਹੱਸਦਾ ਹੈ, ਕਬਿਤ ਮਾਈ ਮੁੰਡਾ ਗੋਰਖ ਹੈ ਤਿਗਣਾ ਸੁਦੀਨੀ ਤੋਹੇ, ਗੁਰੂ ਮਹਾਰਾਜ ਕਹਿੰਦੇ ਮਾਈ ਮੁੰਡਾ ਤਾਂ ਤੇਰਾ ਗੋਰਖ ਨਾਥ ਆਪਣੀ ਮਾਂ ਦਾ ਸਿਰ ਮੁੰਨਣ ਜਿਹਨੇ ਤੈਨੂੰ ਬੜੀ ਮੁੰਡੀ ਅਕਲ ਮਤ ਨਹੀਂ ਦਿੱਤੀ। ਕੰਨ ਪਾਰ ਮੁੰਦਰਾ ਪਾਏ ਬਿਮਤ ਬਣਾਇਓ ਹੈ, ਕੰਨ ਜੇ ਪਾ ਕੇ ਮੁੰਦਰਾ ਪਾ ਦੀਏ ਤੈਨੂੰ ਮੂਰਖ ਬਣਾਤਾ ਹੈ। ਮੁੰਡ ਕੋ ਮੁੰਡਾਏ ਨਿਜ ਗੋਤ ਕੋ ਲਜਾਏ, ਤੇਰਾ ਸਿਰ ਮੂੰਹ ਮੁੰਨ ਦਿੱਤਾ ਹੈ, ਤੇਰੇ ਗੋਤ ਨੂੰ ਕੁਲ ਨੂੰ ਕਹਿੰਦੇ ਸ਼ਰਮਸਾਰ ਕਰ ਦਿੱਤਾ ਹੈ। ਤਨ ਭਸਮ ਲਗਾਏ ਬਾਦ ਜਨਮ ਗਵਾਇਓ ਹੈ, ਸਰੀਰ ਤੇਰੇ ਤੇਰੇ ਸੁਆਹ ਮਲ ਦਿੱਤੀ ਹੈ, ਮਨੁੱਖ ਜਨਮ ਜਮੇ ਗੁਆਤਾ ਹੈ। ਜੈਸ ਨੀਰ ਭੇਕ ਨਹਿ ਕਮਲ ਕੀ ਸਾਰ ਜਨ, ਇਸ ਤਰ੍ਹਾਂ ਕਹਿੰਦੇ ਜਿਹੜਾ ਪਾਣੀ ਵਿੱਚ ਰਹਿਣ ਵਾਲਾ ਡੱਡੂ ਹੈ ਉਹ ਕਮਲ ਦੀ ਕਹਿੰਦੇ ਖਬਰ ਸਾਰ ਨਹੀਂ ਜਾਣਦਾ ਹੁੰਦਾ। ਜੁਗੀਆ ਕਹਾਏ ਨਿਜ ਜੋਗ ਕੋ ਲਜਾਇਓ ਹੈ, ਇਸ ਤਰ੍ਹਾਂ ਕਹਿੰਦੇ ਜੋਗੀ ਕਹਾਏ ਆਪਣਾ ਜਿਹੜਾ ਜੋਗ ਉਹਨੂੰ ਤੁਸੀਂ ਸ਼ਰਮਕਾਰ ਸ਼ਰਮਿੰਦਤ ਕਰ ਰਹੇ ਹੋ, ਲਾਜ ਲਾ ਰਹੇ। ਸੰਗਰ ਸੁਣਤ ਸਰੁੱਤ ਹੋਏ ਕਾ ਲੱਜਤ ਮਤ, ਸੰਗਰ ਨਾਲ ਸੁਣ ਕੇ ਕਹਿੰਦੇ ਬਹੁਤ ਹੀ ਸ਼ਰਮਸ਼ਾਰ ਜਾ ਹੋ ਗਿਆ। ਸੰਸਾ ਧਾਰ ਚਿੱਤ ਐਸੇ ਬਚਨ ਅਲਾਇਓ ਹੈ, ਚਿੱਤ ਸੰਸਾ ਜਾ ਧਾਰ ਕੇ ਇਸ ਤਰ੍ਹਾਂ ਬਚਨ ਕਿਹਾ ਇਸਨੇ, ਕੌਣ ਹੈ ਜੁਗਤ ਜਾਂ ਤੇ ਕ੍ਰੋਧ ਹੂੰ ਕੋ ਜੀਤ ਲੀ ਜੈ, ਬਾਲਕ ਉਹ ਕਿਹੜੀ ਜੁਗਤੀ ਹੈ ਜਿਸ ਕਰਕੇ ਕ੍ਰੋਧ ਨੂੰ ਗੁੱਸੇ ਨੂੰ ਜਿੱਤ ਲਈ ਦਾ। ਹੋਏ ਕੈ ਅਤੀਤ ਕੈਸੇ ਕਾਮ ਕੋ ਗਵਾਈਏ, ਅਤੀਤ ਹੋ ਕੇ ਤਿਆਗੀ ਹੋ ਕੇ ਕਿਸ ਤਰ੍ਹਾਂ ਜਿਹੜੇ ਕਾਮ ਹੈ ਉਹਨੂੰ ਗਵਾਈ ਦਾ ਹੈ। ਸੀਸ ਕਾਲ ਟਰੈ ਕੈਸੇ ਲੋਭ ਪਾਰ ਹਰੈ, ਔਰ ਜਿਹੜਾ ਕਾਲ ਦਾ ਦੁੱਖ ਹੈ ਕਿਵੇਂ ਸਿਰ ਤੋਂ ਟਲੇ, ਤੇ ਇਸੇ ਤਰ੍ਹਾਂ ਜਿਹੜਾ ਲੋਭ ਹੈ ਹਿਰਦੇ ਵਿੱਚੋਂ ਕਿਵੇਂ ਦੂਰ ਹੋਵੇ। ਕੌਣ ਸੀ ਜੁਗਤ ਤੇ ਅਮਰ ਪਦ ਜਾਈਏ, ਕਿਹੜੀ ਜੁਗਤੀ ਹੈ ਜਿਹਦੇ ਨਾਲ ਅਮਰ ਪਦ ਵੀ ਤੇ ਚਲੇ ਜਾਈਦਾ ਪਹੁੰਚ ਜਾਈਦਾ। ਮਾਇਆ ਤਾਜ ਕੈਸੇ ਕਾਰ ਜਗ ਮੈਂ ਰਹਾਏ ਨਾਰ, ਮਾਇਆ ਨੂੰ ਛੱਡ ਕੇ ਸੰਸਾਰ ਦੇ ਵਿੱਚ ਮਨੁੱਖ ਕਿਵੇਂ ਰਹਿਣਾ ਕਰੇ। ਬੂਝੋ ਹੈ ਸੰਦੇਹ ਤੋਂ ਕੋ ਉੱਤਰ ਸੁਣਾਈਏ, ਮੈਂ ਸੰਸੇ ਕਿ ਆਪਣ ਪੁੱਛੇ ਹੈ ਤੁਸੀਂ ਮੈਨੂੰ ਦੱਸਣਾ ਕਰੀਏ ਸੁਣਾ। ਐਸੇ ਸੁਣ ਬੈਨ ਗਤ ਦੈਨ ਗੁਣ ਐਨ ਗੁਰੂ, ਐਸੇ ਉਹਦੇ ਬਚਨ ਸੁਣ ਕੇ ਤੇ ਮੁਕਤੀ ਦਾਤੇ ਜੋ ਗੁਣਾਂ ਦੇ ਘਰ ਹਨ ਗੁਰੂ ਨਾਨਕ ਸਾਹਿਬ। ਜਾਹੀ ਕੀ ਸ਼ਰਨ ਤੇ ਸਰਬ ਸੁਖ ਪਾਈਏ, ਜਿਨ੍ਹਾਂ ਦੇ ਸ਼ਰਨ ਵਿੱਚ ਆ ਕੇ ਸਾਰੇ ਸੁਖ ਪਈਦੇ ਹਨ ਬੋਲੇ ਹਨ। ਸ਼ਾਂਤ ਰੋਸ ਜੀਤ ਤਜ ਤ੍ਰਿਗੁਣ ਅਤੀਤ ਹੋਏ, ਕਹਿੰਦੇ ਸੰਗਰ ਨਾਥਾ ਸ਼ਾਂਤੀ ਦੇ ਨਾਲ ਜਿਹੜਾ ਗੁੱਸਾ ਉਹਨੂੰ ਜਿੱਤ ਲਈਦਾ ਹੈ, ਇਸੇ ਤਰ੍ਹਾਂ ਤਿੰਨਾਂ ਗੁਣਾਂ ਤੋਂ ਪਾਸੇ ਹੋ ਕੇ ਅਸਲੀ ਅਤੀਤ ਹੋਈਦਾ ਤਿਆਗੀ ਹੋਈਦਾ ਹੈ। ਗੁਰੂ ਮੁਖ ਪਾਏ ਗਿਆਨ ਕਾਮ ਕੋ ਗਵਾਈਏ, ਗੁਰੂ ਮੁਖ ਗੁਰੂ ਦੁਆਰਾ ਬ੍ਰਹਮ ਗਿਆਨ ਪਾ ਕੇ ਕਾਮ ਵਾਸ਼ਨਾ ਨੂੰ ਗਵਾ ਦੇਈਦਾ ਹੈ। ਨਾਮ ਲਿਵ ਕਾਲ ਟਰੈ ਲੋਭ ਤੇ ਸੰਤੋਖ ਧਰੈ, ਨਾਮ ਦੇ ਵਿੱਚ ਲਿਵ ਬਿਰਤੀ ਲਗਾਇਆ ਕਾਲ ਦਾ ਦੁੱਖ ਟਰ ਜਾਂਦਾ ਹੈ, ਸੰਤੋਖ ਧਾਰਿਆ ਲੋਭ ਦੂਰ ਹੋ ਜਾਂਦਾ ਹੈ। ਧਿਆਨ ਹਰ ਕਰੈ ਤੇ ਅਮਰ ਪਦ ਜਾਈਏ, ਵਾਹਿਗੁਰੂ ਦਾ ਧਿਆਨ ਲਾਉਣੇ ਕਰਕੇ ਅਮਰ ਪਦਵੀ ਤੇ ਪਹੁੰਚ ਜਾਈਦਾ ਹੈ। ਸੰਤਨ ਕੀ ਸੰਗਤ ਕੈ ਮਾਇਆ ਤੇ ਅਲੇਪ ਰਹੈ, ਸੰਗਰ ਨਾਥਾ ਸਾਧੂਆਂ ਦੀ ਸੰਗਤ ਕਰਕੇ ਮਾਇਆ ਤੋਂ ਮਨੁੱਖ ਕਹਿੰਦੇ ਹਮੇਸ਼ਾ ਨਲੇਪ ਹੋ ਕੇ ਰਹਿ ਸਕਦਾ ਹੈ। ਵਿਖੇ ਵਿਖ ਜਾਣ ਕੈ ਹਿਰਦੇ ਤੇ ਬਿਸਰਾਈਏ, ਜਿਹੜੇ ਵਿਸ਼ਿਆਂ ਨੂੰ ਜ਼ਹਿਰ ਦੇ ਤਲ ਜਾਣ ਕਰ ਹਿਰਦੇ ਵਿੱਚੋਂ ਭੁਲਾ ਦੇਣਾ ਚਾਹੀਏ। ਭਾਉ ਸੋ ਭਗਤ ਇਹ ਉੱਤਮ ਜੁਗਤ ਵੱਡੀ, ਪ੍ਰੇਮਾਂ ਨਾਲ ਜਿਹੜੀ ਭਗਤੀ ਕਰਨੀ ਹੈ ਨਾ ਇਹ ਸਭ ਤੋਂ ਕਹਿੰਦੇ ਉੱਤਮ ਜਗਤੀ ਹੈ। ਮਾਨ ਮੋਹ ਤਿਆਗ ਕੇ ਨਿਰਾਲਮ ਰਹਾਈਏ, ਮਾਨ ਤੇ ਮੋਹ ਨੂੰ ਛੱਡ ਕੇ ਸੰਸਾਰ ਤੋਂ ਨਲੇਪ ਹੋ ਕੇ ਸੰਗ ਹੋ ਕੇ ਰਹੀਦਾ ਹੈ। ਸਵਈਆ ਸੰਗਰ ਸਰੋਣ ਸੁਨੇ ਸ਼ੁਭ ਬੈਨ, ਸੰਗਰ ਨਾਥ ਨੇ ਚੰਗੇ ਬਚਨ ਜਨੋ ਕੰਨਾਂ ਨਾਲ ਧਿਆਨ ਦੇ ਕੇ ਸੁਣੇ। ਭਈ ਮਨ ਚੈਨ ਸੁਮੇਰ ਸਿਧਾਇਓ, ਵਿੱਚ ਇਹਦੇ ਚੈਨ ਆ ਗਈ ਸ਼ਾਂਤੀ ਆ ਗਈ, ਸੁਮੇਰ ਪਰਬਤ ਨੂੰ ਚਲਾ ਗਿਆ। ਆਇਓ ਸੰਭਾਲ ਕਾ ਸਿੱਧ ਤਬੈ, ਇੰਨੇ ਨੂੰ ਕਹਿੰਦੇ ਸੰਭਾਲ ਕਾ ਨਾਮ ਦਾ ਸਿੱਧ ਆ ਗਿਆ। ਗੁਰ ਕੇ ਢਿੱਗ ਬੈਠ ਕਵਾਕ ਅਲਾਇਓ, ਗੁਰੂ ਮਹਾਰਾਜ ਦੇ ਕੋਲ ਬੈਠ ਕੇ ਇਸ ਤਰ੍ਹਾਂ ਨੇ ਬਚਨ ਕਿਹਾ। ਕਿਉਂ ਵਿਵਹਾਰ ਤਜਿਓ ਜਗ ਕੋ, ਇਹ ਗੁਰੂ ਨਾਨਕ ਸਾਹਿਬ ਸੰਸਾਰ ਦੇ ਜਿਹੜੇ ਕੰਮ ਧੰਦੇ ਕਿਉਂ ਤੁਸੀਂ ਛੱਡ ਦਿੱਤੇ। ਤੁਮ ਕੈਸੇ ਉਦਾਸੀ ਬਿਖਾਇ ਮਨ ਲਾਇਓ, ਇਹ ਕਹਿੰਦੇ ਆ ਉਦਾਸ ਪੁਣੇ ਮੈਂ ਵਿੱਚ ਕਿਉਂ ਮਨ ਲਾਇਆ ਹੋਇਆ। ਹੋਤ ਨ ਪੂਰਨ ਕਾਜ ਕਬੈ। ਏ ਗੁਰੂ ਜੀ, ਜਿਹੜਾ ਕੰਮ ਉਹ ਕਦੇ ਪੂਰਾ ਨਹੀਂ ਹੁੰਦਾ। ਬਿਨ ਜੋਗ ਕਰੇ ਜੋ ਚਾਹ ਔਰ ਪਾਇਓ। ਬਿਨਾਂ ਜੋਗ ਕੀਤੇ ਤੋਂ ਜੋ ਹਿਰਦੇ ਵਿੱਚ ਤੁਸੀਂ ਪਾਇਆ ਚਾਹੁੰਦੇ ਵੀ ਆ ਪੂਰਾ ਹੋ ਜਾਏ, ਜੋਗ ਕੀਤੇ ਬਿਨਾਂ ਨਹੀਂ ਹੁੰਦਾ। ਦੋਹਰਾ ਸੁਣ ਬੋਲੇ ਪੰਕਜ ਬਦਨ। ਗੁਰੂ ਮਹਾਰਾਜ ਕਮਲ ਵਰਗੇ ਮੁਖ ਵਾਲੇ ਬੋਲੇ, ਜਿਹੇ ਅਲੰਬ ਹੈ ਜੋਗ ਦੇਵੀ, ਜਿਹਦੇ ਆਸਰੇ ਤੁਹਾਡਾ ਯੋਗ ਵੀ ਹੈ। ਸੋ ਨੀਕੀ ਬਿਦ ਸੋ ਗਹਿਓ। ਚੰਗੇ ਬੜੇ ਤਰੀਕੇ ਨਾਲ ਅਸੀਂ ਗ੍ਰਹਿਣ ਕੀਤਾ ਹੈ। ਕਬ ਹੈ ਨਾ ਕਰੋ ਵਿਯੋਗ। ਉਸ ਤੋਂ ਕਹਿੰਦੇ ਅਸੀਂ ਕਦੇ ਵੀ ਵਿਛੋੜਾ ਨਹੀਂ ਕਰਦੇ ਆ, ਉਹ ਹੈ ਵਾਹਿਗੁਰੂ ਦਾ ਨਾਮ। ਜਗ ਵਿਵਹਾਰ ਉਦਾਸ ਮੈਂ। ਕਹਿੰਦੇ ਸੰਸਾਰ ਦੇ ਜਿੰਨੇ ਕੰਮ ਧੰਦੇ ਉਹਨਾਂ ਤੋਂ ਅਸੀਂ ਕਹਿੰਦੇ ਉਪਰਾਮ ਹੋ ਗਏ। ਸਦਾ ਨਾਮ ਲਿਵ ਏਕ। ਉਹਨਾਂ ਨੂੰ ਛੱਡ ਕੇ ਸਦਾ ਨਾਮ ਦੇ ਵਿੱਚ ਇੱਕ ਲਿਵ ਲਗਾਈ। ਸਰਬ ਕਾਜ ਪੂਰਨ ਕਰਤ। ਜਿਹੜਾ ਸਾਰੇ ਕੰਮਾਂ ਨੂੰ ਪੂਰਨ ਕਰ ਦਿੰਦਾ ਹੈ ਨਾਮ। ਜਿਸ ਤੇ ਹੋਤ ਵਿਵੇਕ। ਜਿਸ ਨਾਮ ਕਰਕੇ ਬ੍ਰਹਮ ਗਿਆਨ ਵੀ ਜੀਵਿਸ਼ਤਾ ਵੀ ਏਕਤਾ ਦਾ ਗਿਆਨ ਹੋ ਜਾਂਦਾ ਹੈ। ਸੋਰਠਾ ਸੁਣ ਸੰਭਾਲ ਕਾ ਸਾਰ। ਇਸ ਤਰ੍ਹਾਂ ਸ੍ਰੀ ਸਾਰ ਸਿਧਾਂਤ ਦੇ ਵਚਨ ਸੰਭਾਲ ਕਾ ਸਿੱਧ ਨੇ ਸੁਣੇ। ਗਮਨਿਓ ਸਿਖਰ ਸੁਮੇਰ ਪੈ। ਫਿਰ ਜਿਹੜਾ ਸੁਮੇਰ ਪਰਬਤ ਉਹਦੀ ਚੋਟੀ ਟਿੱਲੇ ਤੇ ਇਹ ਵੀ ਚਲਾ ਗਿਆ। ਕੀਨ ਬਿਰਤੰਤ ਉਚਾਰ। ਭਾਈ ਬਾਲਾ ਜੀ ਕਹਿੰਦੇ ਹਨ, ਇਸ ਤਰ੍ਹਾਂ ਨੇ ਜਾ ਕੇ ਨਾ ਗੁਰੂ ਨਾਨਕ ਸਾਹਿਬ ਦਾ ਸਾਰਾ ਪ੍ਰਸੰਗ ਗੋਰਖਨਾਥ ਨੂੰ ਦੱਸਿਆ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਜੀ, ਮੈਂ ਤੁਹਾਨੂੰ ਇਹ ਸਾਰਾ ਪ੍ਰਸੰਗ ਵਿਚਾਰਤਾ ਹੈ। ਧਿਆਏ ਭਇਓ ਪੂਰਨ ਅਬੈ। ਇੱਥੇ ਜਿਹੜਾ ਪ੍ਰਸੰਗ ਦਾ ਅਧਿਆਸ ਸੀ, ਇਹ ਹਿੱਸਾ ਸੀ, ਇੱਥੇ ਪੂਰਾ ਹੋ ਗਿਆ। ਕਵੀ ਸੰਤੋਖ ਸਿੰਘ ਜੀ ਆਪਣੇ ਵੱਲੋਂ ਕਹਿ ਰਿਹਾ ਹੈ, ਜਾਣੀ ਇਹ ਜਿਹੜਾ ਪ੍ਰਸੰਗ ਹੈ, ਇਸ ਤਰ੍ਹਾਂ ਸਿੱਧਾ ਨਾਥਾਂ ਦਾ ਵਿਚਾਰ ਵਟਾਂਦਰੇ ਦਾ ਇੱਥੇ ਪੂਰਾ ਹੋਇਆ ਹੈ। ਇਸ ਤੋਂ ਅੱਗੇ ਜਿਵੇਂ ਮੰਗਣ ਨਾਥ ਜੀ ਹੋਰ ਗੋਪੀ ਚੰਦ ਈਸ਼ਰਨਾਥ ਆਦਿਕ ਸਿੱਧ ਜਿਹੜੇ ਚੰਗੇ ਚੰਗੇ ਸਿਆਣੇ ਸਿੱਧ ਸੀ, ਗੋਰਖਨਾਥ ਦੇ ਭੇਜੇ ਹੋਏ ਮਹਾਰਾਜ ਕੋਲ ਆਏ, ਦਰਸ਼ਨ ਪਰਸ਼ਨ ਕਰਕੇ ਨਿਹਾਲ ਹੋਏ, ਬਹੁਤ ਹੀ ਮਹਿਮਾ ਵਡਿਆਈ ਕਰਦੇ ਹੋਏ ਸਤਿਗੁਰੂ ਦੀ ਉਸਤਰੀ ਕਰਦੇ ਵਾਪਸ ਪਰਤੇ ਸਨ। ਉਹ ਅਗਲੇ ਦੀਵਾਨਾਂ ਵਿੱਚ ਪ੍ਰਸੰਗ ਆਏਗਾ। ਹੁਣ ਸਮਾਂ ਉਪਰੀ ਜਾ ਰਿਹਾ, ਅੱਜ ਦੇ ਜਵਾਨ ਦੀ ਇੱਥੇ ਹੀ ਸਮਾਪਤੀ ਹੈ ਜੀ। ਸੁਣ ਸੰਭਾਲ ਕਾ ਸਾਰ। ਗਮਨਿਓ ਸਿਖਰ ਸੁਮੇਰ ਪੈ। ਕੀਨ ਬਿਰਤੰਤ ਉਚਾਰ। ਧਿਆਏ ਭਇਓ ਪੂਰਨ ਅਬੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਲਾਨ, ਰਾਖੋ ਹੀ ਹੈ ਪਰੋ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਹਾਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰੇ ਉਤਾਰਨ ਹਾਰ। ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰੇ ਉਤਾਰਨ ਹਾਰ। ਤੂੰ ਠਾਕੁਰ ਤੂੰ।